दिन कवन हमारा, तुझ दिन कवन हमारा, तुझ दिन कवन हमारा, तुझ दिन कवन हमारा, ओ जी तुझ दिन कवन हमारा, तुझ दिन कवन हमारा, तुझ दिन कवन हमारा, तुझ दिन कवन हमारा, मेरे प्रीतम प्राण आधारा, मेरे प्रीतम प्राण आधारा, मेरे प्रीतम प्राण आधारा, मेरे प्रीतम प्राण आधारा, ओ जी तुझ दिन कवन हमारा, तुझ दिन कवन हमारा, तुझ दिन कवन हमारा, तुझ दिन कवन हमारा, तुझ दिन कवन हमारा, तुझ दिन कवन हमारा, तुझ दिन कवन हमारा, तुझ दिन कवन हमारा, वरुण ना साको तुम्हारे रंगा, वरुण ना साको तुम्हारे रंगा, वरुण ना साको तुम्हारे रंगा, गुण ने दान सुख दाते, वाहगुरु गुण ने दान सुख दाते, गुण ने दान सुख दाते, काम अगोचर प्रभु अविनाशी, काम अगोचर प्रभु अविनाशी, काम अगोचर प्रभु अविनाशी, काम अगोचर प्रभु अविनाशी, पूरे गुर पे जाते, पूरे गुर गुरते जाते, पूरे गुरते जाते, हाजी तुझ बिन कवन हमारा, तुझ बिन कवन हमारा, तुझ बिन कवन हमारा, तुझ बिन कवन हमारा, मेरे प्रीतम प्राण बिन कवन हमारा, तुझ बिन कवन हमारा, तुझ बिन कवन हमारा, तुझ बिन कवन हमारा, जी तुझ बिन कवन हमारा, तुझ बिन कवन हमारा, जी तुझ बिन कवन हमारा, वाहगुरु तुझ बिन कवन हमारा, तुझ बिन कवन हमारा, तुझ बिन कवन हमारा, प्रण पौ काट पे नहीं केवल काट किए नहीं केवल प्रण पौ काट किए नहीं केवल प्रण पौ काट किए नहीं केवल जपते हूँ मैं मारी जब देखो मैं बारी जन्म मरण को चूको सहसा जन्म मरण को चूको सहसा जन्म मरण को चूको सहसा जन्म मरण को चूको सहसा साध संगत दर सारी साध संगत दर सारी साध संगत दर सारी साध संगत दर सारी जन्म मरण को चूको सहसा जन्म मरण को चूको सहसा साध संगत दर सारी साध संगत दर सारी वो जी साध संगत दर सारी साध संगत दर सारी हाँ जी तुझ बन पवन हमारा तुझ बन पवन हमारा तुझ बन पवन हमारा मेरे प्रीतम प्राण दाता मेरे प्रीतम प्राण दाता मेरे प्रीतम प्राण दाता मेरे प्रीतम प्राण दाता वाहगुरु तुझ बिन पवन हमारा तुझ बिन पवन हमारा तुझ बिन पवन हमारा तुझ बिन पवन हमारा तुझ बिन पवन हमारा तुझ बिन पवन हमारा तुझ बिन पवन हमारा तुझ बिन पवन हमारा चरण पखारू करो गुर सेवा चरण पखार करो गुर सेवा चरण पखारू करो गुर सेवा चरण पखार करो गुर सेवा बार जाओ लख भरिया बार जाओ लख भरिया वाहगुरु बार जाओ बार जाओ लख भरिया जेह प्रसाद एह पौ जल करिया जेह प्रसाद एह पौ जल करिया जेह प्रसाद एह पौ जल करिया एह प्रसाद पौ जल करिया जन नानक प्रसंग मिरिया जन नानक प्रसंग मिरिया जन नानक प्रसंग मिरिया जन नानक प्रसंग मिरिया ओ जी तुझ बिन पवन हमारा तुझ बिन पवन हमारा तुझ बिन पवन हमारा सब मेरे प्रीतम प्राण तारा, मेरे प्रीतम प्राण तारा, मेरे प्रीतम प्राण तारा, मेरे प्रीतम प्राण अंतर की बेत तुम ही जानी, अंतर की बेत तुम ही जानी, तुम ही सजन सुहेले, तुम ही सजन सुहेले, वाहिगुरु तुम ही सजन सुहेले, तुम ही सजन सुहेले, वाहिगुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहेगुरु वाहेगुरु तुझ बिन कबन हमारा, वाहेगुरु वाहेगुरु मेरे प्रीतम प्राण आधारा, वाहेगुरु तुझ बिन कबन हमारा, वाहेगुरु मेरे प्रीतम प्राण आधारा, वाहेगुरु अंतर की तुम की सजन सुहेले, वाहेगुरु वाहे सर्व सुखा मैं तुझ ते पाए, सर्व सुखा वाहे गुरु वाहे गुरु वाहे अंतर की विद तुम ही जानी, तुम ही सजन सोहेले, सर्व सुखा मैं तुझते पाए, मेरे ठाकुर अग है अतुले। सर्व सुखा मैं तुझते पाए, सर्व सुखा मैं तुझते पाए, सर्व सुखा मैं तुझते पाए, सर्व सुखा मैं तुझते पाए, मेरे ठाकुर अग है अतोले, मेरे ठाकुर अग है अतोले, मेरे ठाकुर अग है अतोले, मेरे ठाकुर अग है अतोले। ओ जी तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, मेरे प्रीतम प्राण अदारा, मेरे प्रीतम प्राण अदारा, मेरे प्रीतम प्राण अदारा, मेरे प्रीतम प्राण अदारा, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, मेरे प्रीतम प्राण अदारा, मेरे प्रीतम प्राण अदारा, मेरे प्रीतम प्राण अदारा, मेरे प्रीतम प्राण अदारा, तुझ बिन कब हमारा, तुझ बिन कब वाहिगुरु, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा, तुझ बिन कब हमारा। परम सत्कार योग सतगुरां दी साजी और ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਹੀ ਗੱਜ ਕੇ ਫਤਿਹ ਬੁਲਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਿਰਪਾ ਕੀਤੀ, ਜੋ ਇਲਾਕਾ ਨਿਵਾਸੀ ਸੰਗਤਾਂ ਸਾਨੂੰ ਤਿੰਨ ਦਿਨ ਦਾ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਇਲਾਕੇ ਦੀਆਂ ਸੰਗਤਾਂ ਨੂੰ ਪ੍ਰਾਪਤ ਹੋਇਆ। ਅੱਜ ਆਪਾਂ ਪਹਿਲੇ ਦਿਨ ਦੀਆਂ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹਾਂ। ਸੋ ਕਾਫੀ ਸਮੇਂ ਤੋਂ ਗੁਰਮੁਖ ਪਿਆਰਿਆਂ ਕੋਲੋਂ ਗੁਰਮੁਖ ਦੀਆਂ ਵਿਚਾਰਾਂ ਬੜੇ ਪਿਆਰ ਦੇ ਨਾਲ ਬੈਠ ਕੇ ਸਰਵਣ ਕਰ ਰਹੇ ਸੀ। ਸੋ ਜਿਹੜੀ ਸੰਗਤ ਆ ਰਹੀ ਆ ਉਹਨਾਂ ਨੂੰ ਬੇਨਤੀ ਕਰਾਂ ਕਿ ਜਲਦੀ ਜਲਦੀ ਸਤਿਗੁਰਾਂ ਨੂੰ ਨਮਸਕਾਰ ਕਰੋ, ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਬੈਠੋ। ਥੋੜੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ, ਫਿਰ ਆਪਾਂ ਉਹਨਾਂ ਪਾਸੋਂ ਵੀ ਗੁਰਮੁਖ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ। ਜਿੰਨਾ ਕੁ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਇਕਾਗਰਤਾ ਬਣਾਈਏ, ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ, ਕਿਉਂਕਿ ਜਦੋਂ ਵੀ ਆਪਾਂ ਸਤਸੰਗਤ ਵਿੱਚ ਬੈਠਦੇ ਹਾਂ ਆਪਣੇ ਮਨ ਨੂੰ ਹਾਜ਼ਰ ਕਰਕੇ ਬੈਠੀਏ, ਕਿਉਂਕਿ ਜਦੋਂ ਮਨ ਹਾਜ਼ਰ ਹੋਵੇਗਾ ਤਾਂ ਹੀ ਪਿਆਰਿਓ ਸਤਸੰਗਤ ਵਿੱਚ ਬਹਿਣ ਦਾ ਫਾਇਦਾ। ਜੇ ਮਨ ਹਾਜ਼ਰ ਹੋਵੇਗਾ, ਜਦੋਂ ਮਨ ਸੁਣੇਗਾ ਤਾਂ ਸਾਡੇ ਮਨ ਦਾ ਸੁਧਾਰ ਹੋਣਾ। ਸੋ ਆਓ, ਜਿੰਨਾ ਕੁ ਸਮਾਂ ਮਿਲਿਆ ਆਪਾਂ ਨੂੰ, ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਆ ਇਕਾਗਰਤਾ ਬਣਾਈਏ, ਲਾਹ ਪ੍ਰਾਪਤ ਕਰੀਏ। ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਆ ਕਿ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਸੋ ਆਓ ਹੁਣ ਆਪਾਂ ਜੋ ਸ਼ਬਦ ਪੜ ਰਹੇ ਸੀ ਇੱਕ ਵਾਰੀ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਾਂਗੇ ਜੀ। ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ, ਓ ਜੀ ਤੁਝ ਬਿਨ ਕਵਣ ਹਮਾਰਾ। ਕੁਝ ਦਿਨ ਕਵਣ ਹਮਾਰਾ, ਕੁਝ ਦਿਨ ਕਵਣ ਹਮਾਰਾ, ਅੰਤਰ ਕੀ ਬਿਦ ਤੁਮ ਹੀ ਜਾਣੀ, ਅੰਤਰ ਕੀ ਬਿਦ ਤੁਮ ਹੀ ਜਾਣੀ, ਅੰਤਰ ਕੀ ਬਿਦ ਤੁਮ ਹੀ ਜਾਣੀ, ਅੰਤਰ ਕੀ ਬਿਦ ਤੁਮ ਹੀ ਜਾਣੀ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਓ ਜੀ ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ, ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ, ਤੁਝ ਬਿਨ ਕਵਣ ਹਮਾਰਾ। ਆਓ ਲੰਗਰ ਵਾਲੇ ਸੇਵਾਦਾਰਾਂ ਨੂੰ ਫਿਰ ਬੇਨਤੀ, ਭਾਈ ਜਿੰਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਆਓ ਆਪਾਂ ਸਾਰੇ ਇਕਾਗਰਤਾ ਬਣਾ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤੋ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਤਨ ਮਨ ਥੀਵੈ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਆਓ ਸਾਰੇ ਰਲ ਕੇ ਗੁਰਬਾਣੀ ਪੜ੍ਹੀਏ ਸਮਝਣ ਦਾ ਯਤਨ ਕਰੀਏ ਕੋਈ ਰਸਨਾ ਬਾਂਝੀ ਨਾ ਰਵੇ ਸਾਰੇ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਆਓ ਸਾਰੇ ਰਲ ਕੇ ਕਿਰਪਾ ਕਰੋ ਹੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਹਰ ਜੀਓ हर जियो हर जियो कृपा करो हो प्यारे कृपा करो हो प्यारे पढ़ो जी कृपा करो सतगुर दाता मेल कला हो सतगुर दाता मेल मेला हो जी सतगुर दाता मेल मेला हो सतगुर दाता मेल मेला कृपा करो हो तुम प्यारे कृपा करो हो तुम प्यारे हाँ कृपा करो तुम प्यारे कृपा करो हो तुम प्यारे कृपा करो हो प्यारे कृपा करो हो तुम प्यारे सतगुर सेवे मोहताज दुख लागा सतगुर सेवे मोहताज दुख लागा बिन सतगुर सेवे मोहताज दुख लागा सतगुर सेवे मोहताज जुग चारे परमाई जुग चारे परमाई जुग चारे परमाई जुग चारे परमाई हम दीन तुम जुग जुग दाते हम दीन तुम जुग जुग दाते हम दीन तुम जुग जुग दाते हम दीन तुम जुग जुग दाते ਸ਼ਬਦ ਤੇ ਬੁਝਾਈ ਸ਼ਬਦ ਤੇ ਬੁਝਾਈ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਪੜੋ ਪੜੋ ਜੀ ਕਿਰਪਾ ਬੋਲੋ ਪਿਆਰੇ ਹੋ ਕਿਰਪਾ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ਬਦੀਆਂ ਅਗਲੀਆਂ ਪੱਕਦੀਆਂ ਸੀ ਮਨ ਸਾਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਕ ਮਨ ਨਿਰਮਲ ਹੋਆ ਕਿਲ ਬਿਕ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾ ਸਦਾ ਮਨ ਮੀਠਾ ਸ਼ਬਦ ਥੋੜੇ ਜਿਹੇ ਕਾਲੇ ਜਿਹੇ ਪੈਂਦੇ ਆ, ਪਰ ਆਪਾਂ ਮਨ ਕਾਇਮ ਰੱਖਿਓ, ਧਿਆਨ ਨਾਲ ਸੁਣੀਏ ਸਮਝੀਏ। ਜਦੋਂ ਧਿਆਨ ਇੱਧਰ ਨੂੰ ਲੱਗਿਆ ਹੋਵੇ ਨਾ, ਫਿਰ ਆਪੇ ਆਨੰਦ ਬਣ ਜਾਂਦਾ। ਸੋ ਜਿੰਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ। ਥੋੜੇ ਥੋੜੇ ਸਮੇਂ ਤੋਂ ਬਹੁਤ ਲੈਣਾ, ਇਹ ਤਲੀ ਹੋਈ ਹੋਏਗਾ। ਸੋ ਜਿਹੜੀ ਆਪਾਂ ਪੰਗਤੀ ਗਾ ਰਹੇ ਸੀ, ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਹੋ ਆਧਾਰੇ, ਵੀ ਨਾਮ ਹੈ ਜਿਹੜਾ ਉਹ ਸਾਡਾ ਆਧਾਰ ਹੈ। ਹੁਣ ਇਹਦੇ ਨਾਲ ਮਿਲਦੀ ਜੁਲਦੀ ਪੰਗਤੀ ਆਪਾਂ ਰੋਜ਼ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ, ਵੀ ਸਾਰੀਆਂ ਭੁੱਖਾਂ ਮਿਟ ਜਾਂਦੀਆਂ। ਨਾਮ ਹੈ ਜਿਹੜਾ ਇਹ ਬੰਦੇ ਦਾ ਆਧਾਰ ਹੈ। ਆਧਾਰ ਮਤਲਬ ਖੁਰਾਕ। ਹੁਣ ਜੇ ਅਸੀਂ ਇਹ ਨੁਕਤਾ ਨਾ ਸਮਝਿਆ ਤੇ ਫਿਰ ਜ਼ੋਰ ਬਹੁਤ ਲਾਵਾਂਗੇ ਵੀ ਨਾਮ ਵੱਧ ਤੋਂ ਵੱਧ ਜਪੋ, ਫਿਰ ਕੀ ਹੋਊ, ਫਿਰ ਸਾਡੇ ਮਨ ਦੀਆਂ ਭੁੱਖਾਂ ਮਿਟ ਜਾਣਗੀਆਂ। ਸਿੱਧਾ ਸਿੱਧਾ ਅਰਥ ਤੇ ਇਹਦਾ ਇਹੋ ਹੀ ਬਣਦਾ ਵੀ ਸਾਚਾ ਨਾਮ ਕੀ ਹੋਇਆ, ਫਿਰ ਵਾਹਿਗੁਰੂ ਵਾਹਿਗੁਰੂ ਜ਼ੋਰ ਜ਼ੋਰ ਨਾਲ ਕਰੋ, ਫਿਰ ਕੀ ਹੋਊਗਾ, ਸਾਰੀਆਂ ਭੁੱਖਾਂ ਮਿਟ ਜਾਣਗੀਆਂ। ਲੱਗਦਾ ਤੇ ਇੱਦਾਂ ਹੀ ਹੈ, ਪਰ ਇਹ ਜੇ ਪਿੱਛੇ ਜੇ ਕਈ ਦੀਵਾਨਾਂ ਚ ਗੱਲ ਹੋਈ ਹੈ ਬਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਦੋ ਅਰਥਾਂ ਵਿੱਚ ਆਉਂਦਾ ਹੈ। ਕਿਰਪਾ ਕਰਕੇ ਆ ਨੁਕਤਾ ਧਿਆਨ ਨਾਲ ਸੁਣ, ਜਿਹੜੇ ਪਹਿਰੇਦਾਰ ਜਿਹੜੇ ਵੀਰ ਹੈ ਥੋੜਾ ਜਿਹਾ ਨਾ ਬਾਹਰਲੇ ਪਾਸੇ ਇੱਧਰਲੇ ਪਾਸੇ ਪੰਡਾਲ ਦੇ ਭਾਈਆਂ ਵਾਲੇ ਪਾਸੇ ਪਿਛਲੇ ਪਾਸੇ ਬੱਚਿਆਂ ਦੇ ਬੋਲਣ ਦੀ ਆਵਾਜ਼ ਜੀ ਆਉਂਦੀ ਹੈ, ਜਿਹੜੇ ਪਹਿਰੇਦਾਰ ਪੰਡਾਲ 'ਚ ਖੜੇ ਹੋ ਦੋ ਚਾਰ ਜਰਾ ਕੁ ਬਾਹਰ ਗੇੜਾ ਮਾਰ ਕੇ ਆਇਓ, ਬਾਹਰਲੇ ਪਾਸੇ ਰੋਕ, ਜਿਹੜੇ ਬੱਚੇ ਰੌਲਾ ਜਿਹਾ ਪਾਉਂਦੇ ਉਹਨਾਂ 'ਤੇ ਕੰਟਰੋਲ ਕਰੋ ਪੰਡਾਲ ਦੇ ਬਾਹਰਲੇ ਪਾਸੇ। ਹਾਂਜੀ, ਹੁਣ ਇੱਧਰ ਧਿਆਨ ਰੱਖਿਓ, ਸੁਣਿਓ ਪਿਆਰਿਓ ਧਿਆਨ। ਗੁਰਬਾਣੀ ਦੇ ਵਿੱਚ ਇੱਕ ਤੇ ਨਾਮ ਹੈ ਰੱਬ ਦੀ ਹੋਂਦ, ਇੱਕ ਤੇ ਗੁਰਬਾਣੀ ਚ ਨਾਮ ਆਉਂਦਾ ਨਾ ਵੀ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਵੀ ਨਾਮ ਨੇ ਬਣਾਇਆ ਸਾਰਾ। ਨਾਮ ਮਤਲਬ ਪਰਮਾਤਮਾ, ਕਿੰਨੇ ਬਣਾਇਆ ਸਾਰਾ ਕੁਛ, ਨਾਮ ਨੇ। ਜਿੱਦਾਂ ਆਪਾਂ ਪੜ੍ਹਦੇ ਹਾਂ, ਜੇਤਾ ਕੀਤਾ ਤੇਤਾ ਨਾਓ ਵਿਣ ਆਵੈ ਨਾਹੀ ਕੋ ਥਾਉ, ਨਾਮ ਤੋਂ ਬਿਨਾਂ ਕੋਈ ਥਾਂ ਨਹੀਂ। ਫਿਰ ਕੀ ਹੋਇਆ, ਨਾਮ ਕਿਹੜੀ ਚੀਜ਼ ਹੈ ਜਿਹਦੇ ਬਿਨਾਂ ਕੋਈ ਥਾਂ ਨਹੀਂ, ਪਰਮਾਤਮਾ। ਨਾਮ ਦਾ ਅਰਥ ਹੈ ਪਰਮਾਤਮਾ, ਰੱਬ। ਇੱਕ ਤੇ ਇਹ ਹੈ ਨਾਮ ਵੀ ਹਰ ਵੇਲੇ ਹਰ ਜਗ੍ਹਾ ਸਾਨੂੰ ਪਰਮਾਤਮਾ ਦੀ ਹੋਂਦ ਮਹਿਸੂਸ ਹੋਵੇ, ਰਹੀਏ ਜਿੱਥੇ ਮਰਜ਼ੀ, ਪਰ ਸਾਨੂੰ ਰੱਬ ਦੀ ਜਿਹੜੀ ਹੋਂਦ ਹੈ ਉਹ ਮਹਿਸੂਸ ਹੋਣੀ ਚਾਹੀਦੀ ਹੈ। ਜਿਵੇਂ ਹੁਣ ਮੰਨ ਲਓ ਜਿਹੜੇ ਇੱਥੇ ਵੀਰ ਬੈਠੇ ਹੋ, ਘਰ ਵਾਲੀ ਕਿਤੇ ਨਾ ਕਿਤੇ ਹੈ, ਹੋ ਸਕਦਾ ਵਿੱਚ ਬੈਠੀ ਹੋਵੇ, ਹੋ ਸਕਦਾ ਘਰੇ ਹੋਵੇ, ਪਰ ਉਹਦੀ ਹੋਂਦ ਹੈ ਨਾ ਘਰ ਵਾਲੀ ਦੀ, ਤੇ ਸਾਡੇ ਮਨ ਨੂੰ ਉਹਦੀ ਹੋਂਦ ਦਾ ਅਹਿਸਾਸ ਹੈ, ਤਾਂ ਹੀ ਬੰਦਾ ਦੂਜੇ ਪਾਸੇ ਮੂੰਹ ਨਹੀਂ ਮਾਰਦਾ, ਆਖੋ ਸਤਨਾਮ, ਪਤਾ ਹੈ ਵੀ ਹੈ ਮੇਰੇ ਘਰ ਵਾਲੀ, ਏਦਾਂ ਹੀ ਹੈ। ਤੇ ਜਿਹੜੇ ਘਰ ਵਾਲੀ ਨੂੰ ਆਪਣੇ ਘਰ ਵਾਲੇ ਦੀ ਹੋਂਦ ਦਾ ਅਹਿਸਾਸ ਹੈ, ਉਹ ਘਰ ਵਾਲੀ ਕਿਤੇ ਗਲਤੀ ਨਹੀਂ ਕਰਦੀ। ਬੰਦਾ ਭਾਵੇਂ ਬਾਹਰਲੇ ਦੇਸ਼ 'ਚ ਰਹਿੰਦਾ ਹੋਵੇ ਤਾਂ ਵੀ ਕੋਈ ਗਲਤ ਕੰਮ ਕਿਉਂ ਨਹੀਂ ਕਰਦੀ, ਉਹਨੂੰ ਪਤਾ ਹੈ ਮੇਰੇ ਘਰ ਵਾਲਾ ਹੈ, ਭਾਵੇਂ ਬਾਹਰ ਗਿਆ, ਭਾਵੇਂ ਫੌਜ 'ਚ ਗਿਆ, ਹੈਗਾ ਉਹਦੇ ਮਨ ਨੂੰ ਪਤਾ ਹੈ, ਉਹਦੀ ਹੋਂਦ ਘਰ ਵਾਲੇ ਦੀ ਜਿਹੜੀ ਹੋਂਦ ਹੈ ਉਹਦਾ ਅਹਿਸਾਸ ਹੋਣਾ, ਏਦਾਂ ਹੀ ਬਸ ਜਿਵੇਂ ਘਰ ਵਾਲੀ ਦੀ ਹੋਂਦ ਦਾ ਅਹਿਸਾਸ ਹੈ, ਘਰ ਵਾਲੇ ਨੂੰ ਘਰ ਵਾਲੀ ਦੀ ਹੋਣ ਦਾ ਅਹਿਸਾਸ ਹੈ, ਘਰ ਵਾਲੀ ਨੂੰ ਘਰ ਵਾਲੇ ਦੀ ਹੋਣ ਦਾ ਅਹਿਸਾਸ ਹੈ, ਇੱਦਾਂ ਹੀ ਸਾਡੇ ਨਿਆਣਿਆਂ ਨੂੰ ਮਾਂ ਪਿਓ ਦੀ ਹੋਣ ਦਾ ਅਹਿਸਾਸ ਹੈ। ਜੇ ਸਾਡੇ ਨਿਆਣੇ ਮਾਂ ਪਿਓ ਨੂੰ ਭੁੱਲ ਜਾਣ, ਹੋਣ ਦਾ ਅਹਿਸਾਸ ਹੀ ਨਾ ਕਰਨ, ਆ ਜਿਹੜੇ ਬਾਹਰ ਪੜ੍ਹਨ ਗਏ ਨੇ ਬੜੀਆਂ ਗਲਤੀਆਂ ਕਰਨਗੇ, ਉਹਨਾਂ ਨੂੰ ਪਤਾ ਹੈ ਵੀ ਮੇਰਾ ਮਾਂ ਪਿਓ ਹੈ। ਇਸੇ ਤਰ੍ਹਾਂ ਅਸੀਂ ਮਨ ਕਰਕੇ ਰੱਬ ਦੀ ਹੋਂਦ ਦਾ ਅਹਿਸਾਸ ਕਰਦਾ, ਪਰਮਾਤਮਾ ਹੈ, ਸਾਡਾ ਮਨ ਇਹ ਮਹਿਸੂਸ ਕਰੇ ਉਹਦੀ ਹੋਂਦ, ਉਸੇ ਕਰਕੇ ਹੀ ਇਹ ਸਾਰਾ ਕੁਝ ਹੈ ਜੋ ਬਣਾਇਆ ਰੱਬ ਨੇ, ਬਣਾਇਆ ਪਰਮਾਤਮਾ ਨੇ, ਕ੍ਰੀਏਟ ਕੀਤਾ ਸਾਰਾ ਕੁਝ, ਉਹ ਕੁਦਰਤ ਵਿੱਚ ਸਮਾਇਆ ਹੋਇਆ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਅੰਤ ਨਹੀਂ ਤੇਰਾ ਪਾ ਸਕਦੇ ਇੱਕ ਤੇ ਹੈ ਭਾਈ ਨਾਮ ਉਹਦੀ ਹੋਂਦ ਉਹਦੀ ਹੋਂਦ ਨੂੰ ਮਨ ਨੇ ਫੀਲ ਕੀਤਾ ਕਿਸੇ ਨੇ ਵਾਹ ਕਹਿਤਾ ਵਾਹਿਗੁਰੂ ਕਿਸੇ ਨੇ ਰਮਿਆ ਹੋਇਆ ਵੇਖਿਆ ਰਾਮ ਕਿਸੇ ਨੇ ਦੁੱਖਾਂ ਨੂੰ ਹਰਦਾ ਵੇਖ ਲਿਆ ਉਹਨੇ ਕਹਿਤਾ ਹਰੀ ਕਿਸੇ ਨੇ ਕਿਹਾ ਕਿਰਪਾ ਕਰਦਾ ਕਰੀਮ ਕਿਸੇ ਨੇ ਕਿਹਾ ਰਹਿਮ ਕਰਦਾ ਰਹੀਮ ਅਲੱਗ ਅਲੱਗ ਨਾਮ ਰੱਖ ਲਏ ਇਹ ਤੇ ਗੁਣ ਨੇ ਉਸ ਸ਼ਕਤੀ ਦੇ ਉਸ ਪਰਮਾਤਮਾ ਦੇ ਇਹ ਗੁਣ ਨੇ ਤੇ ਗੁਣਾਂ ਦਾ ਜਿਹੜਾ ਉਹ ਨਾਮ ਰੱਖ ਲਿਆ ਹੁਣ ਜਿੱਦਾਂ ਆਪਾਂ ਫੀਲ ਕਰੀਏ ਪਹਿਲਾਂ ਤਾਂ ਵੀ ਕਿਵੇਂ ਸੂਰਜ ਚੜ੍ਹਿਆ ਕਿਵੇਂ ਚੰਦਰਮਾ ਕਿਵੇਂ ਰੋਸ਼ਨੀ ਕਿਵੇਂ ਧਰਤੀ ਵਿੱਚ ਉਪਜਾਊ ਸ਼ਕਤੀ ਹੈ ਕਿਵੇਂ ਪਾਣੀ ਕਿਵੇਂ ਬਣਾਇਆ ਸਾਰਾ ਕੁਝ ਬਈ ਮੇਰਿਆ ਮਾਲਕਾ ਵਾਹ ਬਈ ਵਾਹ ਏਦਾਂ ਹੋਇਆ ਪਹਿਲਾਂ ਤੇ ਫੀਲ ਕਰੋ ਫੇਰ ਕਹੋ ਬਈ ਵਾਹਿਗੁਰੂ ਵਾਹਿਗੁਰੂ ਕਿਆ ਬਾਤ ਵਾਹਿਗੁਰੂ ਦਾ ਅਰਥ ਹੈ ਕਿਆ ਬਾਤ ਹੈ ਵੰਡਰਫੁਲ ਗੋਡ ਏਦਾਂ ਜਿੱਦਾਂ ਸੁਭਾਨ ਅੱਲਾ ਕਹਿੰਦੇ ਆ ਮੁਸਲਮਾਨ ਆਪਾਂ ਕਹਿੰਦੇ ਵਾਹ ਬਈ ਵਾਹ ਹੁਣ ਪਹਿਲਾਂ ਸਵਾਦ ਲਈਏ ਫੇਰ ਕਹੀਏ ਵਾਹ ਬਈ ਵਾਹ ਹੁਣ ਆਪਾਂ ਕੀ ਕਹਿੰਦੇ ਆ ਇੱਥੇ ਵਾਹਿਗੁਰੂ ਵਾਹਿਗੁਰੂ ਹੁਣ ਸਵਾਦ ਤੇ ਕੋਈ ਆ ਨਹੀਂ ਰਿਹਾ ਵਾਹਿਗੁਰੂ ਵਾਹਿਗੁਰੂ ਜੇ ਹੁਣ ਮੰਨ ਲਓ ਬੰਦਾ ਪਹਿਲਾਂ ਰੋਟੀ ਖਾਵੇ ਉਹਦੀ ਕੋਈ ਖਾਣ ਵਾਲੀ ਜਿਹੜੀ ਉਹਨੂੰ ਸਵਾਦ ਲੱਗਣ ਵਾਲੀ ਚੀਜ਼ ਹੈ ਪਸੰਦੀਦਾ ਉਹਦੀ ਸਬਜ਼ੀ ਬਣੀ ਹੋਵੇ ਉਹ ਬੰਦਾ ਪਹਿਲਾਂ ਗ੍ਰਾਹੀ ਤੋੜੇ ਸਬਜ਼ੀ ਚ ਲਾਵੇ ਮੂੰਹ ਚ ਪਾਵੇ ਚਬਾਵੇ ਉਹਨੂੰ ਸਵਾਦ ਆਵੇ ਪਹਿਲਾਂ ਸਵਾਦ ਆਵੇ ਫੇਰ ਕਵੇ ਵਾਹ ਅੱਛਾ ਨਾ ਖਾਧਾ ਨਾ ਸਵਾਦ ਆਇਆ ਐਵੇਂ ਹੀ ਕਰੀ ਜਾਏ ਵਾਹ ਵਾਹ ਵਾਹ ਕਮਲਾ ਹੀ ਹੈ ਤੂੰ ਤਾਂ ਮੂਰਖ ਹੈ ਵੀ ਸਵਾਦ ਤੇ ਕੋਈ ਆਏ ਨੀ ਐਵੇਂ ਵਾਹ ਵਾਹ ਕਰੀ ਜਾਂਦੀ ਵਾਹਿਗੁਰੂ ਜਿਹੜਾ ਹੈ ਨਾ ਵੀ ਵਾਹਿਗੁਰੂ ਇਹ ਤੇ ਆਪਣੇ ਆਪ ਨਿਕਲੇ ਜਦੋਂ ਸਵਾਦ ਆਵੇ ਜਦੋਂ ਗੁਰਬਾਣੀ ਨੂੰ ਸੁਣਦੇ ਆ ਪ੍ਰਭ ਦੀਆਂ ਗੱਲਾਂ ਸੁਣਦੇ ਆ ਜਦੋਂ ਵਾਹ ਬਈ ਵਾਹ ਧੱਕੇ ਨਾਲ ਹੀ ਨਿਕਲਣਾ ਚਾਹੀਦਾ ਆਪਣੇ ਆਪ ਰੋਮ ਰੋਮ ਅੰਦਰੋਂ ਜ਼ਰੂਰੀ ਨਹੀਂ ਵੀ ਤੂੰ ਬੋਲ ਕਈ ਵਾਹ ਬਈ ਵਾਹ ਕਹੇਗਾ ਰੋਟੀ ਖਾਂਦਾ ਹੁਣ ਕਈ ਵਾਰੀ ਬਸ ਆਪ ਹੀ ਵਾਹ ਕਿਆ ਵਾਹ ਆਪ ਅੰਦਰ ਹੀ ਕਹਿ ਰਿਹਾ ਹੁੰਦਾ ਜ਼ਰੂਰੀ ਨਹੀਂ ਮੂੰਹ ਤੋਂ ਕਹਿਣਾ ਪਰ ਕਿਹਾ ਤਾਂ ਸਾਰਥਕ ਹੈ ਕਿਹਾ ਤਾਂ ਵਧੀਆ ਜੇ ਮਨ ਵੀ ਮੰਨੇ ਫੀਲ ਵੀ ਕਰੇ ਐਵੇਂ ਕਹੀ ਹੁਣ ਅਗਲਾ ਕਹਿੰਦਾ ਨਾ ਤੂੰ ਰੋਟੀ ਖਾਧੀ ਨਾ ਤੈਨੂੰ ਕੋਈ ਸਵਾਦ ਆਇਆ ਐਵੇਂ ਕਹੀ ਜਾਂਦਾ ਵਾਹ ਬਈ ਵਾਹ ਕੋਈ ਰਸ ਤੇ ਲੈ ਲੈ ਪਹਿਲਾਂ ਹੁਣ ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ ਨਾ ਗੁਰਬਾਣੀ 'ਚ ਜਦੋਂ ਰੱਬ ਦੀ ਗੱਲ ਹੁੰਦੀ ਹੈ ਵੀ ਉਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਜਦੋਂ ਐ ਜਿੱਦਾਂ ਆਹ ਸ਼ਬਦ ਮੰਨ ਲਓ ਤੁਸੀਂ ਸੁਣੋ ਵੇਖੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਆ ਪੰਗਤੀ ਇੱਕ ਵਾਰ ਸੁਣ ਏਦਾਂ ਜਦੋਂ ਆਪਾਂ ਸ਼ਬਦ ਸੁਣਦੇ ਹਾਂ ਫਿਰ ਐਂ ਆਉਂਦਾ ਨਹੀਂ ਆਪਣੇ ਆਪ ਨੂੰ ਵੇਖਿਓ ਜਰਾ ਸੁਣਿਓ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸਮਾਨੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਕਿਰਪਾ ਕਰਕੇ ਧਿਆਨ ਨਾਲ ਸਮਝੋ ਜਿੱਥੇ ਆਪਾਂ ਰਹਿੰਦੇ ਹਾਂ ਨਾ ਇਹ ਪ੍ਰਿਥਵੀ ਹੈ ਨੌ ਗ੍ਰਹਿ ਨੇ ਜਿਹਦੇ ਵਿੱਚ ਸੂਰਜ ਵੀ ਆਉਂਦਾ ਹੈ ਚੰਦਰਮਾ ਵੀ ਆਉਂਦਾ ਹੈ ਜਿੱਦਾਂ ਨੌ ਗ੍ਰਹਿ ਨੇ ਜਿਹੜੇ ਇਸ ਨੌ ਗ੍ਰਹਿ ਦਾ ਜਿਹੜਾ ਜੋੜ ਹੈ ਇਹਨੂੰ ਆਪਾਂ ਇੱਕ ਬ੍ਰਹਿਮੰਡ ਕਹਿੰਦੇ ਹਾਂ ਇੱਕ ਬ੍ਰਹਿਮੰਡ ਹੈ ਇਹ ਤੇ ਇਦਾਂ ਦੇ ਕਰੋੜਾਂ ਬ੍ਰਹਿਮੰਡ ਨੇ ਇਦਾਂ ਦੇ ਇੱਕ ਧਰਤੀ ਹੈ ਇਦਾਂ ਦੇ ਕਰੋੜਾਂ ਬ੍ਰਹਿਮੰਡ ਨੇ ਕਰੋੜਾਂ ਸੂਰਜ ਨੇ ਕਰੋੜਾਂ ਹੀ ਇੱਥੇ ਧਰਤੀਆਂ ਨੇ ਧਰਤੀ ਹੋਰ ਪਰੈ ਹੋਰ ਹੋਰ ਕੋਈ ਅੰਤ ਥੋੜੋ ਹੈ ਅੱਛਾ ਇਹਨਾਂ ਸਾਰਿਆਂ ਦਾ ਮਾਲਕ ਇੱਕ ਹੈ ਜਦੋਂ ਆਪਾਂ ਇਦਾਂ ਦੀ ਗੱਲ ਸੁਣਦੇ ਹਾਂ ਵੀ ਕਰੋੜਾਂ ਹੀ ਨੇ ਇਦਾਂ ਦੇ ਫਿਰ ਆਪਣੇ ਆਪ ਹੀ ਅੰਦਰੋਂ ਨਿਕਲਦਾ ਵਾਹ ਕਿਆ ਇਹ ਹੈ ਤੇਰਾ ਵਾਹਿਗੁਰੂ ਇੱਥੇ ਫਿਰ ਤੂੰ ਪਹਿਲਾਂ ਫੀਲ ਕਰੇ ਪਹਿਲਾਂ ਸੁਣੇ ਪਹਿਲਾਂ ਸਮਝ ਆਵੇ ਪਹਿਲਾਂ ਸਵਾਦ ਲੈ ਫਿਰ ਕਹੇ ਵਾਹਿਗੁਰੂ ਵਾਹਿਗੁਰੂ ਐ ਨਿਕਲੇ ਆਪਣੇ ਫੀਲ ਤੇ ਕੁਝ ਹੁੰਦਾ ਨਹੀਂ ਪਹਿਲਾਂ ਗੁਰੂ ਸਾਹਿਬ ਨੂੰ ਸੁਣਾਉਣ ਦੇ ਗੱਲ ਉਹਨਾਂ ਤੋਂ ਸੁਣ ਪਹਿਲਾਂ ਕੀ ਕਿਵੇਂ ਹੈ ਉਹ ਫਿਰ ਜਦੋਂ ਐ ਦੱਸਦੇ ਐ ਵੀ ਇਦਾਂ ਇਦਾਂ ਫਿਰ ਆਪਣੇ ਆਪ ਹੀ ਨਿਕਲਦਾ ਵਾਹ ਵਾਹ ਕਿਆ ਇਦਾਂ ਕਹਿਣਾ ਸੀ ਵਾਹਿਗੁਰੂ ਵਾਹ ਵਾਹ ਕਹੀ ਜਾਂਦਾ ਸਵਾਦ ਕੋਈ ਆਇਆ ਤਾਂ ਕਰਕੇ ਆਪਣੇ ਗੁਰੂ ਸਾਹਿਬ ਨੇ ਫਿਰ ਇਦਾਂ ਜਿਹੜਾ ਬਚਨ ਹੈ ਨਾ ਵੀ ਰਾਮ ਰਾਮ ਕਰਤਾ ਸਭ ਜਗ ਫਿਰੈ ਸਾਰੀ ਦੁਨੀਆ ਰਾਮ ਰਾਮ ਕਰਦੀ ਫਿਰਦੀ ਜਾਣਦੀ ਜੂਣਦੀ ਹੈ ਨੀ ਰਾਮ ਕੀ ਹੁਣ ਅਮਰੀਕਾ ਦੱਸੋ ਵੀ ਅਮਰੀਕਾ ਕੌਣ ਨੀ ਜਾਣਦਾ ਸ਼ਬਦ ਕਹੋ ਵੀ ਜੇ ਹੁਣ ਮੰਨ ਲਓ ਤੁਸੀਂ ਕਹੋ ਵੀ ਅਮਰੀਕਾ ਕਿੰਨਾ ਟਾਈਮ ਲੱਗਦਾ ਕਹਿਣ ਤੇ ਅਮਰੀਕਾ ਇੱਕ ਸਕਿੰਟ ਲੱਗਿਆ ਪਰ ਜਾਣਦੇ ਤੇ ਕੱਖ ਨਹੀਂ ਅਮਰੀਕਾ ਬਾਰੇ ਜਿਹੜਾ ਜਾਣਦਾ ਹੈ ਉਹ ਅਸਲ ਵਿੱਚ ਦੱਸ ਉਹਨੂੰ ਪਤਾ ਹੈ ਵੀ ਕੀ ਹੈ ਜਿਹੜਾ ਮੰਨ ਲਓ ਗਿਆ ਹੋਵੇ ਜਿਹੜਾ ਉੱਥੇ ਰਹਿੰਦਾ ਹੋਵੇ ਉਹ ਦੱਸ ਸਕਦਾ ਹੁਣ ਜੇ ਮੰਨ ਲਓ ਤੁਹਾਡੇ ਪਿੰਡ 'ਚ ਆਏ ਆ ਅਸਪਾਲ ਅਸਪਾਲ ਖੁਰਦ ਲੈ ਹੁਣ ਮੈਂ ਅਸਪਾਲ ਖੁਰਦ ਕਹਿਤਾ ਇੱਥੇ ਮੈਨੂੰ ਕਹੋ ਵੀ ਅਸਪਾਲ ਖੁਰਦ ਬਾਰੇ ਬੋਲੋ ਮੈਨੂੰ ਕੀ ਪਤਾ ਇੱਥੇ ਸਕੂਲ ਹੈ ਕਿ ਨਹੀਂ ਹੈ ਕਿੰਨੇ ਬਰੋਟੇ ਨੇ ਕਿੰਨੇ ਵੋਟਾਂ ਨੇ ਮੈਨੂੰ ਕੱਖ ਨਹੀਂ ਪਤਾ ਪਰ ਜਿਹੜਾ ਜਾਣਦਾ ਹੈ ਪਿੰਡ ਦਾ ਜਿਹੜਾ ਇੱਥੇ ਦਾ ਉਹਨੂੰ ਇੱਥੇ ਸਟੇਜ ਤੇ ਲਿਆਓ ਅੱਧਾ ਘੰਟਾ ਬੋਲੀ ਜਾਓ ਵੀ ਸਾਡੇ ਪਿੰਡ 'ਚ ਇੱਕ ਸਰਕਾਰੀ ਸਕੂਲ ਹੈ ਇੰਨੇ ਇੱਥੇ ਵੋਟਾਂ ਨੇ ਹੋਸਪਿਟਲ ਡੰਗਰ ਦਾ ਹੋਸਪਿਟਲ ਇੱਥੇ ਹੈ ਪ੍ਰਸਾਰੀ ਵਾਲੀਆਂ ਦੁਕਾਨਾਂ ਇੱਥੇ ਇੰਨੀਆਂ ਨੇ ਡਾਕਟਰ ਦੀ ਦੁਕਾਨ ਇੱਥੇ ਇੱਕ ਹੈ ਇੱਦਾਂ ਸਾਰਾ ਦੱਸ ਦੋ ਉਹ ਜਾਣਦਾ ਹੈ ਇੱਕ ਨੇ ਕਹੀ ਦਿੱਤਾ ਬਸ ਵੀ ਅਸਪਾਲ ਗੱਲਾਂ ਕਹਿਣ ਦੀ ਕਿਹੜੀ ਗੱਲ ਇੱਕ ਹੈ ਜਾਣਦਾ ਜਿਹੜਾ ਇਸੇ ਤਰ੍ਹਾਂ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਬਥੇਰੇ ਕਰੀ ਜਾਂਦੇ ਆ ਪਰ ਇਹ ਨਹੀਂ ਉਹਦੇ ਗੁਣਾਂ ਨੂੰ ਜਾਣਨਾ ਹੈ ਕਹਿ ਤੂੰ ਕੀ ਹੈ ਕਹੀ ਜਾ ਗੱਲਾਂ ਸਾਰੀ ਜ਼ਿੰਦਗੀ ਕਹੀ ਜਾ ਬਾਬਾ ਰਾਮ ਰਾਮ ਰਾਮ ਰਾਮ ਰਾਮ ਰਾਮ ਲੈ ਫੇਰੀ ਜਲ ਮਾਲਾ ਸਾਰੀ ਜ਼ਿੰਦਗੀ ਵਾਹਿਗੁਰੂ ਵਾਹਿਗੁਰੂ ਕਹੀ ਜਾ ਮਾਲਾ ਫੜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੇ ਅਗਲੇ ਨੇ ਕਹਿ ਤਾ ਵੀ ਦੱਸ ਫਿਰ ਕਿੱਦਾਂ ਹੈ ਕਿਵੇਂ ਹੈ ਕਿਵੇਂ ਕੰਮ ਕਿਵੇਂ ਕਰਦਾ ਉਹਦਾ ਆਪਾਂ ਕੱਖ ਨਹੀਂ ਪਤਾ ਇਹ ਤੇ ਪਤਾ ਹੀ ਨਹੀਂ ਮੈਨੂੰ ਫਿਰ ਤੂੰ ਕਿਉਂ ਰੱਟਾ ਲਾਈ ਜਾਣ ਕੇ ਕਹਿ ਫਿਰ ਸਵਾਦ ਵਾਹਿਗੁਰੂ ਕਹਿਣਾ ਵਾੜਾ ਨਹੀਂ ਪਰ ਪਹਿਲਾਂ ਜਾਣ ਕੇ ਸਮਝ ਕੇ ਫੇਰ ਕਹਿ ਨਕਲੀ ਨਾ ਕਰੀ ਇੱਕ ਰੋਟੀ ਖਾਂਦਾ ਉਹ ਤਾਂ ਵਾਹ ਵਾਹ ਕਹਿੰਦਾ ਤੂੰ ਕੋਲ ਬੈਠਾ ਐਵੇਂ ਵਾਹ ਵਾਹ ਕਹੀ ਜਾਂਦਾ ਤੂੰ ਖਾ ਕੇ ਤੇ ਕਹਿ ਪਹਿਲਾਂ ਸਵਾਦ ਤੇ ਲੈ ਲੈ ਫੇਰ ਕਹੀ ਵਾਹ ਬਈ ਵਾਹ ਤਾਂ ਆਹ ਸ਼ਬਦ ਵੇਖੋ ਐ ਢੁਕਦਾ ਕਿ ਨਹੀਂ ਪੂਰਾ ਕਿੰਨੀ ਵਾਰੀ ਪੜ੍ਹਦੇ ਆ ਰਾਮ ਰਾਮ ਕਰਤਾ ਸਭ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾ ਕੀਮਤ ਕਿਨੈ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦ ਦੇਆ ਇੱਕ ਤਰੀਕਾ ਹੈ ਕਹਿਣ ਨਾਲ ਨਹੀਂ ਕੋਈ ਹੁੰਦਾ ਪਰ ਗੁਰੂ ਤੋਂ ਜੇ ਗਿਆਨ ਲਈਏ ਫਿਰ ਸਮਝ ਆ ਜਾਂਦੀ ਹੈ ਸਮਝ ਆ ਜਾਂਦੀ ਹੈ ਨਾਲੇ ਕਹਿ ਵਾਹ ਵਾਹ ਹੀ ਸਕਦਾ ਬਸ ਸਮਝ ਸਕਦਾ ਦੱਸ ਨਹੀਂ ਸਕਦਾ ਜਿਵੇਂ ਹੁਣ ਬੰਦਾ ਮਹਿਕ ਲਵੇ ਏਦਾਂ ਨਾ ਤੁਸੀਂ ਵੇਖਿਓ ਪਿਆਰਿਓ ਵੀ ਜੇ ਅਗਲਾ ਚਲੋ ਖਾਣੇ ਦੀ ਗੱਲ ਕਰਦੇ ਜੇ ਬੰਦਾ ਸਵਾਦ ਲਵੇ ਐ ਕਹਿ ਸਕਦਾ ਵਾਹ ਬਈ ਜੇ ਉਹਨੂੰ ਕਹੇ ਵੀ ਇਹ ਦੱਸ ਵੀ ਸਵਾਦ ਹੈ ਕਿੱਦਾਂ ਦਾ ਕੀ ਦੱਸੇਗਾ ਦੱਸ ਨਹੀਂ ਸਕਦਾ ਵਾਹ ਵਾਹ ਕਹਿ ਸਕਦਾ ਇਦੂ ਵੱਧ ਕੁਛ ਵਾਹ ਬਈ ਵਾਹ ਇਹੀ ਕਹੇਗਾ ਹੋਰ ਕੀ ਕਹਿ ਦੇਗਾ ਅਗਲਾ ਕਹਿੰਦੇ ਸਵਾਦ ਹੈ ਕਹਿ ਜਾ ਤੂੰ ਕਹੇ ਬਹੁਤ ਸਵਾਦ ਹੈ ਕਹਿ ਜਾ ਜਰ ਬਹੁਤ ਜ਼ਿਆਦਾ ਸਵਾਦ ਹੈ, ਇਹ ਤੋਂ ਵੱਧ ਸ਼ਬਦ ਨਹੀਂ ਤੁਸੀਂ ਵਰਤ ਸਕਦੇ। ਅਗਲਾ ਕਵੇ ਦੱਸ ਤੇ ਸਹੀ, ਉਹਨੂੰ ਕਹੇਗਾ ਤੂੰ ਯਾਰ ਆਪ ਖਾ ਕੇ ਵੇਖ ਲੈ, ਹੁਣ ਮੈਂ ਤੈਨੂੰ ਕੀ ਦੱਸਾਂ, ਆਪ ਹੋਰ ਇਹ ਤੋਂ ਵੱਧ ਕੀ ਕਹਿ ਸਕਦੇ। ਬਸ ਇੱਕ ਗੁਰੂ ਤੋਂ ਗਿਆਨ ਲੈ ਕੇ ਸਮਝ ਆ ਸਕਦੀ ਹੈ। ਚੇਤਾ ਰੱਖਿਓ ਇਹ ਪਰਮਾਤਮਾ ਦਾ ਹੋਂਦ ਨੂੰ ਫੀਲ ਕਰਨ ਦੀ ਗੱਲ ਚੱਲਦੀ ਹੈ। ਨਾਮ ਦੋ ਅਰਥਾਂ ਚ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਆਪਾਂ ਪੰਕਤੀ ਇਹ ਪੜ੍ਹ ਰਹੇ ਸੀ ਵੀ ਸਾਚਾ ਨਾਮ ਮੇਰਾ ਆਧਾਰੋ, ਇਹਦਾ ਅਰਥ ਇਹ ਕੱਢਦੇ ਆ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਫਿਰ ਜਿਨ ਭੁੱਖਾਂ ਸਭ ਗਵਾਈਆਂ, ਵੀ ਭੁੱਖ ਖਤਮ ਹੋ ਜਾਊ, ਇਹਨੂੰ ਆਪਾਂ ਵਿਚਾਰ ਰਹੇ ਹਾਂ ਇਸ ਗੱਲ ਨੂੰ। ਆ ਸੁਣਿਓ ਪੂਰੀ ਪੂਰਾ ਸ਼ਬਦ ਆਪਾਂ ਪੂਰਾ ਕਰ ਲਈਏ। ਹਾਂਜੀ, ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨੁਆ ਨਾਨਕ ਆਪ ਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ। ਕਹੀ ਜਾਂਦੇ ਆ ਜੀ, ਹੁਣ ਆਪਾਂ ਗੱਲ ਇੱਥੇ ਲਿਆਓ, ਧਿਆਨ ਨਾਲ ਸੁਣੋ। ਇੱਕ ਤੇ ਹੋ ਗਿਆ ਰਾਮ ਰਮਿਆ ਹੋਇਆ ਸਾਰੇ ਪਾਸੇ, ਪਰਮਾਤਮਾ ਨਾਮ ਦਾ ਅਰਥ ਹੈ ਸਾਰੇ ਪਾਸੇ, ਜਿਹੜਾ ਉਹਦੀ ਹੋਂਦ ਸਾਡਾ ਮਨ ਫੀਲ ਕਰੇ, ਇੱਕ ਤੇ ਇਹ ਨਾਮ ਹੈ। ਦੂਜੇ ਅਰਥਾਂ ਵਿੱਚ ਨਾਮ ਆਉਂਦਾ ਭਾਈ ਗੁਰੂ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ ਵੀ ਸਭ ਤੇ ਉੱਤਮ ਹਰ ਕੀ ਕਥਾ, ਜਿਵੇਂ ਗੁਰਬਾਣੀ ਦੀ ਜਿਹੜੀ ਸੱਚ ਦੀ ਵਿਚਾਰ ਕਥਾ ਸੁਣਨੀ, ਅੱਗੇ ਕਹਿੰਦੇ ਨਾਮ ਸੁਨਤ ਦਰਦ ਦੁੱਖ ਲਥਾ। ਕਹਿੰਦੇ ਜਦੋਂ ਆਪਾਂ ਟਿਕ ਕੇ ਗਿਆਨ ਲੈਂਦੇ ਹਾਂ, ਕਥਾ ਸੁਣਨ ਦਾ ਅਰਥ ਹੈ ਗਿਆਨ ਲੈਣਾ, ਜਦੋਂ ਗਿਆਨ ਲੈਂਦੇ ਹਾਂ ਉਦੋਂ ਨਾਮ ਹੀ ਲੈਂਦੇ ਹਾਂ, ਗਿਆਨ ਲੈਣਾ ਵੀ ਨਾਮ ਲੈਣਾ ਹੈ। ਪਹਿਲੀ ਪੰਕਤੀ ਚ ਕੀ ਲਿਖਿਆ ਸਭ ਤੇ ਉੱਤਮ ਹਰ ਕੀ ਕਥਾ, ਕਥਾ ਸੁਣਨ ਨੂੰ ਕੀ, ਅਗਲੀ ਪੰਕਤੀ ਚ ਨਾਮ ਸੁਨਤ, ਕਥਾ ਸੁਣਨ ਨੂੰ ਕੀ ਕਹਿੰਦੇ ਆ, ਨਾਮ ਸੁਣਨਾ। ਗਿਆਨ ਲੈਣ ਦਾ ਮਤਲਬ ਅਕਲ ਲੈਣੀ, ਮਤਲਬ ਨਾਮ ਲੈਣਾ, ਗਿਆਨ ਨਾਲ ਜੁੜਨਾ ਮਤਲਬ ਨਾਮ ਨਾਲ ਜੁੜਨਾ, ਨਾਮ ਲੈਣ ਦਾ ਮਤਲਬ ਹੈ ਗਿਆਨ ਲੈਣਾ, ਅਕਲ ਲੈਣੀ, ਜਿਹੜਾ ਪਰਮਾਤਮਾ ਸਾਰੇ ਪਾਸੇ ਹੈ ਉਹਦੇ ਬਾਰੇ ਨੌਲੇਜ ਲੈਣ ਨੂੰ, ਅਕਲ ਲੈਣ ਨੂੰ ਨਾਮ ਲੈਣਾ ਕਹਿੰਦੇ ਹੈ, ਗਿਆਨ ਲੈਣਾ। ਹੁਣ ਧਿਆਨ ਨਾਲ ਸੁਣੋ, ਆਪਾਂ ਜਦੋਂ ਐਂ ਪੜ੍ਹਦੇ ਹਾਂ ਵੀ ਸੱਚਾ ਨਾਮ ਮੇਰਾ ਆਧਾਰੋ, ਇਹਦਾ ਅਰਥ ਫਿਰ ਕੀ ਬਣਿਆ ਵੀ ਮੇਰੇ ਰੱਬ ਜੀ ਜਦੋਂ ਮੈਨੂੰ ਗਿਆਨ ਮਿਲਦਾ, ਨਾਮ ਮਤਲਬ ਅਕਲ ਲੈਂਦਾ ਮੈਂ, ਜਦੋਂ ਮੈਂ ਤੁਹਾਡੇ ਬਾਰੇ ਮੇਰੇ ਰੱਬ ਜੀ ਤੇਰੇ ਨਿਯਮਾਂ ਬਾਰੇ ਜਦੋਂ ਮੈਂ ਗਿਆਨ ਲੈਂਦਾ ਅਕਲ ਲੈਂਦਾ, ਉਹ ਮੇਰੀ ਮੈਨੂੰ ਸ਼ਾਂਤੀ ਦਿੰਦੀ, ਮੇਰੀ ਖੁਰਾਕ ਹੈ ਤੇਰੇ ਬਾਰੇ ਜਾਣਨਾ, ਤੇਰੇ ਬਾਰੇ ਮੇਰਿਆ ਰੱਬਾ ਸਮਝਣਾ ਮੈਨੂੰ ਬੜਾ ਚੰਗਾ ਲੱਗਦਾ, ਉਹ ਮੇਰੀ ਮੇਰੀ ਖੁਰਾਕ ਬਣ ਚੁੱਕੀ ਹੈ, ਆਧਾਰ ਬਣ ਚੁੱਕਿਆ ਤੇਰੇ ਬਾਰੇ ਗਿਆਨ ਲੈਣਾ। ਤੇ ਜਦੋਂ ਮੈਨੂੰ ਗਿਆਨ ਮਿਲਦਾ ਹੈ, ਨਾਮ ਮਿਲਦਾ ਹੈ, ਸਾਚਾ ਨਾਮ ਮੇਰਾ ਆਧਾਰੋ, ਮੈਂ ਸੁਣਦਾ ਜਦੋਂ ਨਾਮ ਸੁਨਤ ਦਰਦ ਦੁੱਖ ਲੱਥਾ, ਜਦੋਂ ਮੈਂ ਅਕਲ ਲੈਂਦਾ ਸਮਝਦਾ ਜਦੋਂ ਮੈਂ ਨਾਮ ਸੁਨਤ, ਹੁਣ ਵੇਖੋ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਫਿਰ ਹੁੰਦਾ ਕੀ ਹੈ ਜਿਨ ਭੁੱਖਾਂ ਸਭ ਗਵਾਈ, ਮੇਰੇ ਅੰਦਰ ਆਪਣੇ ਅੰਦਰ ਕਹਿ ਲੋ ਐਦਾਂ ਭੁੱਖਾਂ ਪੈਦਾ ਹੋ ਜਾਂਦੀਆਂ ਇੱਕ ਤੇ ਵਿਆਹ ਕਰਾਉਣਾ ਹੁੰਦਾ ਬੱਚੇ ਪੈਦਾ ਕਰਨੇ ਪਰ ਇੱਕ ਕਾਮ ਦੀ ਭੁੱਖ ਥਾਂ ਥਾਂ ਤੇ ਮੂੰਹ ਮਾਰਦਾ ਸੀ ਇਹ ਜ਼ਿਆਦਾ ਵਧਾ ਲਈ ਇੱਕ ਤੇ ਹੈ ਨਾ ਬੱਚੇ ਪੈਦਾ ਕਰਨੇ ਨਾਰਮਲ ਗੱਲ ਹੈ ਵੀ ਵਿਆਹ ਹੋਇਆ ਇੱਕ ਹੈ ਰੋਟੀ ਖਾਣੀ ਦੋ ਟਾਈਮ ਖਾ ਲਓ ਚੱਲ ਤਿੰਨ ਟਾਈਮ ਖਾ ਲਓ ਪਰ ਇੱਕ ਬੰਦਾ ਉਹ ਹੈ ਜਿਹਨੂੰ 24 ਘੰਟੇ ਭੁੱਖੀ ਲੱਗੀ ਜਦੋਂ ਮਰਜ਼ੀ ਖਵਾ ਦਿਓ ਤਿਆਰ ਹੀ ਬੈਠਾ ਇਹ ਵਧਾ ਲਈ ਭੁੱਖ ਵੱਧ ਗਈ ਜਿੰਨੀ ਕੁ ਕਪੈਸਿਟੀ ਹੈ ਠੀਕ ਹੈ ਪਰ ਇਹ ਤੇ ਬਣਾਈ ਬਹੁਤ ਜ਼ਿਆਦਾ ਬੈਠੀ ਜਿਹੜੀ ਵੱਧ ਗਈ ਭੁੱਖ ਭੁੱਖਾਂ ਦਾ ਮਤਲਬ ਜਿਹੜੀਆਂ ਵੱਧ ਗਈਆਂ ਇੱਕ ਲੋੜ ਹੈ ਇੱਕ ਗੁਜ਼ਾਰੇ ਵਾਸਤੇ ਪੈਸਾ ਚਾਹੀਦਾ ਹੈ ਖਰਚਾ ਚਾਹੀਦਾ ਹੈ ਜ਼ਿੰਦਗੀ ਲੰਘਾਉਣ ਵਾਸਤੇ ਆਟਾ ਵਧੀਆ ਘਰ ਦਾ ਰਾਸ਼ਨ ਪਾਣੀ ਚਾਹੀਦਾ ਹੈ ਬੱਚਿਆਂ ਦੀਆਂ ਫੀਸਾਂ ਭਰਦੇ ਹਾਂ ਖਰਚਾ ਚਾਹੀਦਾ ਹੁੰਦਾ ਸਾਰਿਆਂ ਨੂੰ ਚਾਹੀਦਾ ਆਉਣ ਜਾਣ ਲਈ ਸਾਧਨ ਚਾਹੀਦਾ ਪਰ ਇੱਕ ਲੋੜ ਤੋਂ ਕਿਤੇ ਜ਼ਿਆਦਾ ਭੁੱਖ ਪੈਦਾ ਹੋ ਗਈ ਵੀ ਭਾਵੇਂ ਚਿੱਟਾ ਵੇਚ ਕੇ ਲਿਆਈਏ ਪਰ ਮੈਂ ਵੀ ਕੋਠੀ ਪਾਉਂ ਆਖੋ ਸਤਨਾਮ ਇੱਕ ਹੁੰਦਾ ਚੱਲ ਯਾਰ ਕਮਰਾ ਪਾ ਲਓ ਇੱਕ ਕਮਰਾ ਪਾ ਲਓ ਜੇ ਹੋਰ ਚਾਰ ਪੈਸੇ ਆ ਗਏ ਦੋ ਕਰ ਲਾਂਗੇ ਜ਼ਿਆਦਾ ਵਧੀਆ ਤੇ ਕੋਠੀ ਪਾ ਲਾਂਗੇ ਵੱਡੀ ਕੋਠੀ ਪਾ ਲਾਂਗੇ ਪਰ ਇੱਕ ਬੰਦਾ ਉਹ ਹੈ ਜ਼ਿਆਦਾ ਭੁੱਖ ਪੈਦਾ ਕਰ ਲਈ ਉਹ ਕਹਿੰਦਾ ਯਾਰ ਸਾਡੇ ਤੇ MLA ਦੀ ਐਡੀ ਕੋਠੀ ਉਹਦੇ ਜਿੱਡੀ ਨਾ ਪਾਈ ਤੇ ਫਿਰ ਫਾਇਦਾ ਕੀ ਜ਼ਿਆਦਾ ਭੁੱਖ ਹੁਣ ਇੱਕ ਉਹ ਬੰਦਾ ਜਿਹੜੇ ਬੰਦੇ ਨੇ ਮਿਹਨਤ ਕੀਤੀ ਹੈ ਉਹਦੀ 50 ਕਿੱਲੇ ਜ਼ਮੀਨ ਹੈ ਤੇਰੀ 5 ਕਿੱਲੇ ਹੁਣ ਦੋ ਨੰਬਰ ਦਾ ਕੰਮ ਕੀਤੇ ਬਿਨਾ ਇਹ ਕੁਝ ਹੋਣਾ ਨਹੀਂ ਭੁੱਖ ਵਧਾ ਲਈ ਜਿਹੜੀ ਤੇ ਹੋਇਆ ਕਿ ਇੱਥੇ ਜਿਹੜਾ ਗਿਆਨ ਮਤਲਬ ਨਾਮ ਲੈਣ ਦਾ ਮਤਲਬ ਹੈ ਵੀ ਮੇਰਾ ਕਾਮ ਵੀ ਵੱਧ ਗਿਆ ਕਾਮ ਪੂਰਤੀ ਨਹੀਂ ਹੁੰਦੀ ਫਿਰ ਗੁੱਸਾ ਵੀ ਬੰਦਾ ਵਧਾ ਲੈਂਦਾ ਵੀ ਮੈਂ ਵਧਾ ਲਿਆ ਕਾਮ ਵੀ ਵੱਧ ਗਿਆ ਇੱਕ ਤੇ ਬੱਚੇ ਪਰਿਵਾਰ ਚਾਹੀਦਾ ਸੀ ਬੱਚੇ ਸੀ ਬਸ ਠੀਕ ਸੀ ਕਾਮ ਨਾਰਮਲ ਐਨਰਜੀ ਹੈ ਬੰਦੇ ਦੇ ਵਿੱਚ ਕੁਦਰਤੀ ਸਿਸਟਮ ਇਹਨਾਂ ਦਾ ਬਣਿਆ ਹੋਇਆ ਇਹਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਸ਼ਕਤੀ ਪਰਤਨ ਹੋ ਸਕਦਾ ਹੈ ਜੇ ਤੁਸੀਂ ਕਹੋ ਨਾ ਵੀ ਤੁਸੀਂ ਇਸ ਐਨਰਜੀ ਨੂੰ ਖਤਮ ਕਰ ਦਿਓਗੇ ਬਾਡੀ ਦੇ ਵਿੱਚ ਜੇ ਰੱਬ ਨੇ ਸਾਰਾ ਕੁਝ ਪੈਦਾ ਕੀਤਾ ਇਹਦੇ ਨਾਲ ਤੁਸੀਂ ਲੜ ਨਹੀਂ ਸਕਦੇ ਇਹਦਾ ਰੂਪਾਂਤਰਣ ਕਰ ਸਕਦੇ ਹੋ ਇਹਦਾ ਰੂਪ ਬਦਲ ਸਕਦੇ ਹੋ ਹਰੇਕ ਚੀਜ਼ ਹੈ ਜਿਹੜੀ ਗਲਤ ਪੈਦਾ ਨਹੀਂ ਕੀਤੀ ਪਰਮਾਤਮਾ ਨੇ ਤੇਰੇ ਅੰਦਰ ਪੈਦਾ ਕੀਤੀ ਹੈ ਉਹਨੂੰ ਸਹੀ ਵਰਤ ਸਕਦਾ ਹੈ ਹੁਣ ਵੇਖੋ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਪੰਚ ਦੁਸ਼ਟ ਲੈ ਸਾਧੇ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਚ ਦੁਸ਼ਟ ਲੈ ਸਾਧੇ ਇਹਨਾਂ ਨੂੰ ਸਾਧਿਆ ਜਾਂਦਾ ਹੈ ਜਿਵੇਂ ਸੰਖੀਆ ਹੈ ਤੇ ਜ਼ਹਿਰ ਹੈ ਪਰ ਜਦੋਂ ਵੈਦ ਉਹਨੂੰ ਸਾਧ ਲੈਂਦੇ ਆ ਉਹੀ ਦਵਾਈ ਬਣ ਜਾਂਦਾ ਜ਼ਹਿਰ ਨੂੰ ਵੀ ਸਾਧ ਲਿਆ ਜਾਂਦਾ ਸਾਡੇ ਅੰਦਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਐਨਰਜੀ ਰੱਬ ਨੇ ਪੈਦਾ ਕੀਤੀ ਹੈ ਪਰਮਾਤਮਾ ਨੇ ਸਿਸਟਮ ਹੀ ਬੰਦੇ ਦਾ ਇਦਾਂ ਦਾ ਬਣਾਇਆ ਹੈ ਉਹਨੂੰ ਸਹੀ ਵਰਤਣਾ ਅਸੀਂ ਸਿੱਖਣਾ ਹੈ ਪਰ ਹੋਇਆ ਕੀ ਹੈ ਮੇਰੇ ਮਨ ਨੂੰ ਆਪਣੇ ਤੋਂ ਕੰਟਰੋਲ ਤੋਂ ਬਾਹਰ ਹੋ ਗਿਆ ਕਾਮ ਵਿੱਚ ਰੁੜ ਗਿਆ ਬੰਦਾ ਭੁੱਖ ਜ਼ਿਆਦਾ ਵਧਾ ਲਈ ਫਿਰ ਗੁੱਸਾ ਚੜ੍ਹਦਾ ਹੈ ਕ੍ਰੋਧ ਕਾਮ ਕ੍ਰੋਧ ਲੋਭ ਇਹ ਵੀ ਵਧਾ ਲਿਆ ਇੱਥੇ ਵੀ ਪੰਗਾ ਪੈ ਗਿਆ ਲੋਭ ਮੋਹ ਮੋਹ ਇੱਕ ਤੇ ਚਾਹੀਦਾ ਹੀ ਸੀ ਬੱਚਿਆਂ ਦਾ ਮੋਹ ਤੇ ਬੰਦਾ ਕਰਦਾ ਹੀ ਹੈ ਕਰਨਾ ਹੀ ਚਾਹੀਦਾ ਬੱਚਿਆਂ ਨੂੰ ਪਾਲਣਾ ਮੋਹ ਕਰਕੇ ਪਾਲਾਂਗੇ ਪਰ ਇੱਕ ਜ਼ਿਆਦਾ ਹੀ ਮੋਹ 'ਚ ਫਸ ਗਿਆ ਵੀ ਸਾਰਿਆਂ ਦਾ ਲੁੱਟ ਕੇ ਮੈਂ ਬੱਚਿਆਂ ਨੂੰ ਹੀ ਦੇਣਾ ਇਹਨਾਂ ਤੋਂ ਬਿਨਾਂ ਮੈਨੂੰ ਦਿਸਦਾ ਹੀ ਕੱਖ ਨਹੀਂ ਆਪਣਿਆਂ ਤੋਂ ਬਿਨਾਂ ਬਾਕੀ ਸਾਰੇ ਬਗਾਨੇ ਹੀ ਹੈ ਇਹ ਮੋਹ ਵਧਾ ਲਿਆ ਇਹ ਵੀ ਖਤਰਨਾਕ ਹੋ ਗਿਆ ਧਿਆਨ ਨਾਲ ਕਿਰਪਾ ਕਰਕੇ ਸੁਣਿਓ ਮੋਹ ਦੀ ਭੁੱਖ ਵੱਧ ਗਈ ਕਾਮ ਦੀ ਭੁੱਖ ਵੱਧ ਗਈ ਲੋਭ ਦੀ ਭੁੱਖ ਵੱਧ ਗਈ ਇੱਕ ਕੌਨਫੀਡੈਂਸ ਤੇ ਮੇਰੇ ਵਿੱਚ ਚਾਹੀਦਾ ਹੀ ਸੀ ਪਰ ਓਵਰ ਕੌਨਫੀਡੈਂਸ ਬਣ ਗਿਆ ਜਦੋਂ ਫਿਰ ਹੰਕਾਰ ਹੋ ਗਿਆ ਹੰਕਾਰ ਕੇ ਆਫਰੇ ਗਏ ਇਹ ਸਾਰਾ ਕੁਝ ਵੱਧ ਗਿਆ ਵੀ ਲੋਕੀ ਮੇਰੀ ਬੱਲੇ ਬੱਲੇ ਕਰਨ ਇਹ ਭੁੱਖ ਜਾਗ ਪੀ ਵੱਧ ਤੋਂ ਵੱਧ ਪੈਸਾ ਹੋਵੇ ਇਹ ਭੁੱਖ ਜਾਗ ਪੀ ਵੱਧ ਤੋਂ ਵੱਧ ਖੇ ਖਾਵਾਂ ਥਾਂ ਥਾਂ ਉੱਤੇ ਇਹ ਭੁੱਖ ਜਾਗ ਪੀ ਇਹ ਜਿਹੜੀਆਂ ਭੁੱਖਾਂ ਮੇਰੇ ਅੰਦਰ ਪੈਦਾ ਹੋਈਆਂ ਸੀ ਇਹ ਤੇਰੇ ਨਾਮ ਨੇ ਮੇਰੇ ਚਿੱਪ ਕੱਢਤੇ ਮੈਨੂੰ ਅਕਲ ਦੇ ਦਿੱਤੀ ਮੇਰਾ ਦਿਮਾਗ ਟਿਕਾਣੇ ਲੈ ਆਂਦਾ ਨਾਮ ਕੀ ਭਲਾ ਕਿਹੜਾ ਨਾਮ ਭਲਾ ਦੋ ਅਰਥਾਂ 'ਚ ਦੱਸਿਆ ਪਹਿਲੇ ਅਰਥ ਕੀ ਹੈ ਨਾਮ ਮਤਲਬ ਰੱਬ ਦੀ ਹੋਂਦ ਤੇ ਦੂਜੇ ਅਰਥਾਂ 'ਚ ਦੱਸਿਆ ਮੈਂ ਨਾਮ ਕੀ ਹੈ ਬਈ ਨਾਮ ਲੈਣਾ ਮਤਲਬ ਬੋਲੋ ਗਿਆਨ ਲੈਣਾ ਅਕਲ ਲੈ ਵੀ ਮੈਂ ਹਿੱਲ ਗਿਆ ਜ ਜਿਵੇਂ ਬੰਦੇ ਨੂੰ ਫੜ ਕੇ ਕੋਈ ਬੰਦਾ ਝੰਜੋੜਦਾ ਨੇ ਵੀ ਅੱਲਾ ਹੋਇਆ ਕਿੱਧਰ ਮੂੰਹ ਚੱਕਿਆ, ਜਿਵੇਂ ਮੰਨ ਲਓ ਬੰਦਾ ਗਲਤ ਤੁਰਿਆ ਜਾਂਦਾ ਸੀ ਵੀ ਬੰਦੇ ਨੇ ਰੋਕ ਕੇ ਕਿਹਾ ਵੀ ਸਿੱਧਾ ਇੱਧਰ ਕਿੱਧਰ ਤੁਰਿਆ ਜਾਂਦਾ, ਗਾਂ ਖੂਹ ਚ ਡਿੱਗੇਗਾ, ਹਿੱਲ ਗਿਆ ਸੀ ਮੈਂ ਤੇ ਏਦਾਂ ਇਹਦਾ ਵੀ ਮੇਰੇ ਅੰਦਰ ਭੁੱਖਾਂ ਮੈਂ ਲਈਆਂ ਸੀ ਵਧਾ ਪੈ ਗਿਆ ਸੀ ਮੈਂ ਪੁੱਠੇ ਰਾਏ, ਪਰ ਮੇਰਿਆ ਰੱਬਾ ਤੂੰ ਮੈਨੂੰ ਮਿਲਾ ਦਿੱਤਾ ਗੁਰੂ, ਤੂੰ ਮੇਰੇ ਤੇ ਕਿਰਪਾ ਕੀਤੀ, ਤੂੰ ਮੈਨੂੰ ਗਿਆਨ ਦੇ ਦਿੱਤਾ, ਅਕਲ ਦੇ ਦਿੱਤੀ, ਤੇ ਅਕਲ ਆਪ ਹੀ ਤੂੰ ਵਿਦ ਬਣਾਈ, ਆਪ ਹੀ ਤੈਂ ਕਿਰਪਾ ਕਰਕੇ ਗੁਰੂ ਮਿਲਾਇਆ, ਤੇ ਗੁਰੂ ਨੇ ਮੇਰੇ ਚਿੱਪ ਕੱਢਤੇ, ਮੇਰੀਆਂ ਜਿਹੜੀਆਂ ਭੁੱਖਾਂ ਜੀਆਂ ਵਧੀਆਂ ਫਿਰਦੀਆਂ ਸੀ ਮੈਨੂੰ ਟਿਕਾਣੇ ਲੈ ਆਉਂਦਾ ਵੀ ਸਾਰ ਲੈ ਇੱਥੇ ਆ, ਹੈ ਤੇ ਹੈ ਹੋਰ ਕੀ ਭਾਲਦਾ, ਕੰਟਰੋਲ ਚ ਕਰਤਾ ਸਾਰਾ ਕੁਛ, ਬਸ ਭੁੱਖਾਂ ਮਿਟ ਗਈਆਂ, ਭੁੱਖਾਂ ਕਰਕੇ ਤੜਫਦੇ ਫਿਰਦੇ ਸੀ, ਕੰਮ ਦੋ ਨੰਬਰ ਦੇ ਕਰਨੇ ਸ਼ੁਰੂ ਕਰਤੇ ਸੀ, ਸਾਰਾ ਕੁਝ ਹੀ ਸਹੀ ਹੋ ਗਿਆ, ਕੰਮ ਸਾਰੇ ਇੱਕ ਨੰਬਰ ਦੇ ਐ, ਜਿੱਥੇ ਮਰਜ਼ੀ ਚੈੱਕ ਕਰ ਲਓ ਗਲਤ ਕੰਮ ਕੋਈ ਕਰਦੇ ਨਹੀਂ, ਫਿਰ ਖਤਰਾ ਕਾਹਦਾ, ਨੀਂਦ ਵੀ ਵਧੀਆ ਆਉਂਦੀ ਹੈ, ਟੈਨਸ਼ਨਾਂ ਖਤਮ, ਆਖੋ ਸਤਨਾਮ, ਜਿਹੜਾ ਬੰਦਾ ਘਰ ਵਾਲੀ ਤੇ ਤੱਕ ਖੜਾ ਹੈ ਉਹਨੂੰ ਕਾਹਦੀ ਟੈਨਸ਼ਨ ਹੈ, ਮੈਨੂੰ ਕਿਹੜਾ ਫੜ ਲਓ, ਗਲਤ ਕੰਮ ਕੀਤਾ ਹੀ ਨਹੀਂ ਕਾਹਦਾ ਖਤਰਾ ਹੈ, ਜਦੋਂ ਕੰਟਰੋਲ ਚ ਆ ਗਿਆ ਭੁੱਖਾਂ ਮਿਟ ਗਈਆਂ ਨੀਂਦ ਵੀ ਆਉਣ ਲੱਗੀ, ਹੁਣ ਜਿਹੜੇ ਬੱਚੇ ਦਾ ਕੰਮ ਸੈੱਟ ਹੈ ਸਹੀ ਰੱਖਦਾ ਉਹਨੂੰ ਮਾਂ ਪਿਓ ਦਾ ਡਰ ਕਾਹਦਾ ਵੀ ਕੋਈ ਨੀ ਮੈਂ ਗਲਤ ਕਰਦਾ ਹੀ ਕੋਈ ਨੀ, ਮੈਂ ਕਹਿੰਦਾ ਗਲਤ ਕੰਮ ਕੀਤਾ ਕੋਈ ਖਤਰਾ ਕਾਹਦਾ, ਇਸੇ ਤਰ੍ਹਾਂ ਇਹ ਗੱਲ ਸਮਝ ਵਿੱਚ ਜਦੋਂ ਆਉਂਦੀ ਹੈ ਵੀ ਜਦੋਂ ਗੁਰੂ ਸਾਹਿਬ ਅਕਲ ਦੇ ਕੇ ਬੰਦੇ ਦੇ ਚਿੱਪ ਕੱਢ ਦਿੰਦੇ ਹੈ ਜਿਹੜੇ ਪਏ ਹੈ, ਜਿਹੜਾ ਦਿਮਾਗ ਹਿੱਲਿਆ ਪਿਆ ਟਿਕਾਣੇ ਕਰਤਾ ਸੈੱਟ ਕਰਤਾ, ਬਸ ਇਹਦੀ ਲੋੜ ਸੀ, ਇਹਨੂੰ ਕਹਿੰਦੇ ਐ ਸੱਚਾ ਨਾਮ ਮੇਰਾ ਆਧਾਰੋ, ਹੁਣ ਸਾਡੇ ਕੀ ਐ ਜੇ ਸਾਡੇ ਸਮਝ ਨਾ ਆਈ ਤੇ ਅਸੀਂ ਇਹਨੂੰ ਕੀ ਕਹਿਣਾ ਹੈ, ਨਾਮ ਆਧਾਰ ਹੈ ਭਾਈ ਨਾਮ ਆਧਾਰ ਹੈ, ਫਿਰ ਕੀ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਨਾਲ ਕੀ ਹੋ ਜੂ, ਕਹਿੰਦੇ ਭੁੱਖਾਂ ਮਰ ਜਾਣਗੀਆਂ ਸਾਰੀਆਂ, ਇਹ ਦੂਜੇ ਅਰਥਾਂ ਵਿੱਚ ਵਾਹਿਗੁਰੂ ਵਾਹਿਗੁਰੂ, ਇਹ ਇਹ ਇੱਥੇ ਗਿਆਨ ਲੈਣ ਦਾ ਵਿਸ਼ਾ ਸੀ, ਮੰਨ ਲਓ ਆਪਾਂ ਅੱਗੇ ਵੀ ਗੱਲ ਕਰਦੇ ਸੀ ਭਾਈ ਹੁਣ ਤੂੰ ਨਾਮ ਤੇ ਸੁਣ ਲਿਆ ਪਰ ਇਹ ਤੇ ਸੁਣਨਾ ਵੀ ਨਾਮ ਕਿਹੜੇ ਅਰਥਾਂ ਚ ਗਿਆ, ਹੁਣ ਇਦਾਂ ਵੇਖੋ ਆਪਾਂ ਉੱਥੇ ਵੀ ਗੱਲ ਪਿੱਛੇ ਦੀਵਾਨ ਚ ਕਰਦਾ ਸੀ ਮੈਂ ਬਈ, ਇੱਕ ਹੁੰਦਾ ਹੈ ਰੋਟੀ ਖਾਣੀ, ਇੱਕ ਹੁੰਦਾ ਹੈ ਕੁੱਟ ਖਾਣੀ, ਇੱਕ ਇਹਦੇ ਵਿੱਚ ਸਾਂਝਾ ਸ਼ਬਦ ਵਰਤਿਆ ਆਪਾਂ, ਭਲਾ ਕਿਹੜਾ ਖਾਣੀ, ਤੂੰ ਐ ਤੇ ਇੰਨਾ ਹੀ ਸੁਣਿਆ ਵੀ ਨਾਮ, ਹੁਣ ਜੇ ਅਗਲਾ ਕਹੇ ਖਾਣੀ ਮੈਂ ਖਾਣੀ ਹੈ, ਕੀ ਸਮਝੋਗੇ ਤੁਸੀਂ ਵੀ ਰੋਟੀ ਖਾਣੀ ਹੈ ਕਿ ਕੁੱਟ ਖਾਣੀ ਹੈ, ਕੀ ਸਮਝੋਗੇ, ਹੁਣ ਜੇ ਅਗਲਾ ਤੇ ਮੰਗਦਾ ਹੋਵੇ ਰੋਟੀ ਤੇ ਜੁੱਤੀ ਲਾ ਲੈ ਵੀ ਤੈਨੂੰ ਕੁੱਟਣਾ ਵੀ ਤੂੰ ਕਹਿੰਦਾ ਸੀ ਖਾਣੀ ਹੈ, ਪੁੱਛ ਤੇ ਲੈ, ਹੁਣ ਅਰਥ ਗਲਤ ਕੱਢ ਲਿਆ, ਜਦੋਂ ਆਪਾਂ ਨਾਮ ਗੁਰਬਾਣੀ ਵਿੱਚ ਜਦੋਂ ਨਾਮ ਦਾ ਮਤਲਬ ਆਉਣਾ ਹੈ ਫਿਰ ਅਸੀਂ ਉਹਨੂੰ ਇੱਧਰ ਨੂੰ ਲੈ ਗਏ ਵੀ ਵਾਹਿਗੁਰੂ ਵਾਹਿਗੁਰੂ ਕਹਿਣ ਨੂੰ ਕਿਹਾ ਕਹਿੰਦੇ, ਅਸਲ 'ਚ ਗਿਆਨ ਲੈਣ ਨੂੰ ਕਹਿੰਦੇ ਸੀ, ਇੱਥੇ ਗਿਆਨ ਲੈਣ ਨੂੰ ਸੀ, ਇੱਥੇ ਜਿਹੜਾ ਅਰਥ ਹੈ ਉਹ ਹੈ ਅਕਲ ਲੈਣੀ, ਗਿਆਨ ਲੈ ਕੇ ਸਮਝ ਲੈ ਕੇ ਮੈਂ ਭੁੱਖਾਂ ਖਤਮ ਕਰ ਲਈਆਂ, ਮੈਂ ਆਪਣੇ ਆਪ ਨੂੰ ਸੈੱਟ ਕਰ ਲਿਆ, ਗੁਰੂ ਨੇ ਮੇਰੇ ਚਿੱਪ ਕੱਢ ਦਿੱਤੇ, ਮੇਰਾ ਦਿਮਾਗ ਟਿਕਾਣੇ ਲਿਆ ਦਿੱਤਾ, ਨਕੰਮਿਆਂ ਨੂੰ ਗੁਰੂ ਕੰਮ ਦੇ ਬਣਾ ਦਿੰਦਾ, ਹਰ ਜੀਓ ਨਮਾਣਿਆ ਤੂੰ ਬਾਣ ਪੜੋ, ਹਰ ਜੀਓ ਨਿਮਾਣਿਆ ਤੂੰ ਮਾਂ, ਨੇ ਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ, ਨਕੰਮਿਆਂ ਨੂੰ ਕਮਾਲ ਦੇ ਬਣਾ, ਕਮਾਲ ਦੇ ਬਣਾ ਦਿੱਤਾ ਨਕੰਮਿਆਂ, ਕੀਮਤ ਪੈ ਗਈ ਨਕੰਮਿਆਂ ਨੂੰ ਗੁਰੂ ਸਾਹਿਬ ਕਮਾਲ ਦੇ ਬਣਾ ਦਿੱਤੇ, ਕਾਰੀਗਰ ਦੇ ਹੱਥ ਆ ਜਾਂਦੀ ਜਦੋਂ ਲੱਕੜੀ ਹੈ ਤੇ ਲੱਕੜੀ ਹੈ, ਟਾਲੀ ਦਾ ਟਾਣ ਵੇਖ ਲਓ ਕਿੱਦਾਂ ਦਾ, ਪਰ ਜਦੋਂ ਕਿਸੇ ਤਕੜੇ ਕਾਰੀਗਰ ਦੇ ਹੱਥ ਚ ਆਉਂਦਾ ਨਾ ਐ ਪੋਲਿਸ਼ਾਂ ਕਰ ਕਰਕੇ ਜਦੋਂ ਫਿਰ ਐ ਬਣਾ ਦਿੰਦਾ, ਆਪਾਂ ਕਹਿੰਦੇ ਹਾਂ ਯਾਰ ਕਿਆ ਚੀਜ਼ ਬਣਾ ਦਿੱਤੀ, ਹੈ ਤੇ ਕੁਛ ਵੀ ਨਹੀਂ, ਨਕੰਮੀ ਨਕੰਮੀ ਜੀ ਲੱਕੜ ਤੋਂ ਕਿਆ ਚੀਜ਼ ਬਣਾ ਦਿੰਦਾ, ਕਹਿੰਦੇ ਮੇਰਿਆ ਰੱਬਾ ਤੂੰ ਚੀਜ਼ ਬੜੀ ਕਮਾਲ ਦੀ ਹੈ, ਤੂੰ ਰੱਬਾ ਕਮਾਲ ਦਾ ਹੈ ਬਹੁਤ, ਵੀ ਜਦੋਂ ਗਿਆਨ ਦੇ ਕੇ ਕਿਸੇ ਬੰਦੇ ਨੂੰ ਤੂੰ ਬਣਾਉਣਾ ਹੈ ਨਾ ਜਦੋਂ ਅਗਲਾ ਫਿਰ ਸ਼ੋਅ ਪੀਸ ਬਣਦਾ, ਨਕੰਮਾ ਜਿਹੜਾ ਹੈ ਕੰਮ ਦਾ ਜਿਹਨੂੰ ਤੁਸੀਂ ਐ ਮੰਨਦੇ ਹੋ ਵੀ ਕਿਸੇ ਨਹੀਂ ਕੰਮ ਦਾ, ਕਮਾਲ ਦਾ ਬਣਾ ਦਿੰਦਾ ਅਕਲ ਹੀ ਇੰਨੀ, ਸਮਝ ਦਾ ਪੱਧਰ ਇਹੋ ਜਿਹਾ ਹੋ ਜਾਂਦਾ ਉਹਦੀ ਸੋਚ ਦਾ ਪੱਧਰ ਹੈ ਜਿਹੜਾ ਬਹੁਤ ਉੱਚਾ ਉੱਚੇ ਹੋਣ ਦਾ ਮਤਲਬ ਯਾਰ ਗੱਡੀਆਂ ਨਹੀਂ ਨੇ ਵੀ ਇਹਦੇ ਕੋਲ ਚਾਰ ਗੱਡੀਆਂ ਨੇ ਇਹਦੇ ਕੋਲ ਦੋ ਗੱਡੀਆਂ ਨੇ ਕੋਈ ਵੱਡੀ ਗੱਡੀ ਹੈ ਇਹ ਉੱਚੇ ਦਾ ਮਤਲਬ ਇਹਦੀ ਕੋਠੀ ਵੱਡੀ ਹੈ ਸਾਰੇ ਪਿੰਡ ਤੋਂ ਉੱਚਾ ਚਵਾਰਾ ਪਾਈ ਫਿਰਦਾ ਤਾਂ ਵੱਡਾ ਹੈ ਇਹ ਇਹਦੇ ਕੋਲ ਜ਼ਮੀਨ 100 ਕਿੱਲਾ ਤਾਂ ਵੱਡਾ ਹੈ ਇਹ ਅਹੁਦੇ ਤੇ ਵੱਡੇ ਤੇ ਬੈਠਾ ਇਹ ਤਾਂ ਵੱਡਾ ਹੈ ਗੁਰੂ ਸਾਹਿਬ ਕਹਿੰਦੇ ਵੱਡਾ ਉਹ ਹੈ ਜਿਹਦੀ ਸੋਚ ਦਾ ਪੱਧਰ ਵੱਡਾ ਉੱਚੀ ਸੋਚ ਰੱਖਦਾ ਸਮਝ ਦਾ ਪੱਧਰ ਉੱਚਾ ਹੋਵੇ ਅਕਲ ਵਾਲੀ ਗੱਲ ਹੈ ਕੋਠੀਆਂ ਤੇ ਬਥੇਰੇ ਵਿਖਾ ਦੇਣਗੇ ਇੱਥੇ ਬਥੇਰੀ ਦੁਨੀਆ ਫਿਰਦੀ ਹੈ ਜ਼ਮੀਨਾਂ ਵਿਖਾ ਦੇਣਗੇ ਆ ਚੱਕੋ ਮੇਰੇ ਕੋਲ ਇੰਨੀਆਂ ਜ਼ਮੀਨਾਂ ਹੈ ਮੇਰੇ ਕੋਲ ਇੰਨੀਆਂ ਕੋਠੀਆਂ ਮੇਰੇ ਕੋਲ ਇੰਨੀਆਂ ਗੱਡੀਆਂ ਹੈ ਪਰ ਸੋਚ ਵਿਖਾ ਅਕਲ ਵਿਖਾ ਕਿੰਨੀ ਜ਼ਿੰਦਗੀ ਕਿੱਦਾਂ ਦੀ ਜਿਉਣਾ ਇਹ ਵਿਖਾ ਸੋਚ ਦਾ ਪੱਧਰ ਤੇਰਾ ਪ੍ਰੈਕਟੀਕਲਿਟੀ ਤੇਰੀ ਕਿੱਦਾਂ ਦੀ ਤੇਰਾ ਲਾਈਫ ਸਟਾਈਲ ਕਿੱਦਾਂ ਤੇਰਾ ਬਹਿਣਾ ਉੱਠਣਾ ਚੱਲਣਾ ਤੁਰਨਾ ਹਰ ਚੀਜ਼ ਹੈ ਜਿਹੜੀ ਉਹ ਕਿੱਦਾਂ ਦੀ ਇਹ ਵਖਾ ਸਟ੍ਰੈਸ ਵਿੱਚ ਬੈਠੇ ਨੇ ਅੱਜ ਦੇ ਸਮੇਂ 'ਚ ਹੁਣ ਸਾਰੇ ਸਟ੍ਰੈਸ ਵਿੱਚ ਸਟ੍ਰੈਸ ਦੂਰ ਕਿਵੇਂ ਕਰੀਏ ਮੈਨੂੰ ਬੜੇ ਬੰਦੇ ਮਿਲਦੇ ਫਿਰ ਸ਼ਾਂਤੀ ਕਿਵੇਂ ਆਵੇ ਮਨ ਟਿਕੇ ਕਿਵੇਂ ਖੁਸ਼ ਖੁਸ਼ ਕਿਵੇਂ ਰਹੀਏ ਇੱਕੋ ਹੀ ਤਰੀਕਾ ਖੁਸ਼ ਖੁਸ਼ ਰਹਿਣ ਦਾ ਜਮਾਂ ਹੀ ਸਿੱਧਾ ਜਿੰਨੀਆਂ ਤੇਰੀਆਂ ਜ਼ਿੰਮੇਵਾਰੀਆਂ ਨੇ ਸਹੀ ਤਰੀਕੇ ਸਿਰ ਨਵਾ ਖੁਸ਼ ਜਿਹੜੇ ਤੇਰੇ ਫਰਜ਼ ਨੇ ਐ ਨਿਭਾਈ ਇਮਾਨਦਾਰੀ ਨਾਲ ਖੁਸ਼ ਰਹਿ ਜੇ ਤਨਖਾਹ 50,000 ਲੈਣਾ ਹੈ ਤੇ ਕੰਮ 60,000 ਦਾ ਕਰੀ ਅੱਕੀ ਨਾ ਬਣੇ ਕੰਮ ਕਰ ਬਹੁਤ ਖੁਸ਼ ਰਹਿ ਬੜੇ ਲੈਕਚਰ ਦਿੱਤੇ ਜਾਂਦੇ ਅੱਜ ਕੱਲ੍ਹ ਸਕੂਲਾਂ ਕਾਲਜਾਂ ਵਿੱਚ ਪੋਜ਼ਿਟਿਵ ਰਹਿਣਾ ਚਾਹੀਦਾ ਪੋਜ਼ਿਟਿਵ ਪਿੱਛੇ ਜੇ ਇੱਕ ਕਲਿੱਪ 'ਚ ਵੀ ਮੈਂ ਕਿਹਾ ਸੀ ਹੁਣ ਇੱਥੇ ਜਿੰਨੇ ਬੰਦੇ ਤੁਸੀਂ ਦੀਵਾਨ ਸੁਣਦੇ ਹੋ ਜਮਾਂ ਹੀ ਸਿੱਧਾ ਅਰਥ ਸਮਝ ਆ ਜੂ ਤੁਹਾਡੇ ਜਮਾਂ ਹੀ ਸਿੱਧਾ ਮੇਰੀਆਂ ਭੈਣਾਂ ਦੇ ਵੀ ਫੱਟ ਦਿਮਾਗ ਚਾਉ ਭਲਾ ਬੰਦੇ ਨੂੰ ਐ ਸ਼ਾਂਤ ਹੋ ਜੂ ਬੰਦਾ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਖਮਨੀ ਸਾਹਿਬ ਦੇ ਪੰਜ ਪਾਠ ਕਰਕੇ ਸ਼ਾਂਤੀ ਆ ਜੂ ਕਿਵੇਂ ਆਊ ਭਲਾ ਸਿੱਧਾ ਅਰਥ ਜਮਾਂ ਹੀ ਤੁਹਾਡੇ 'ਚ ਜਿਹੜੇ ਬੰਦੇ ਇੱਥੇ ਬੈਠੇ ਆ ਅੱਜ ਜਿਨ੍ਹਾਂ ਨੂੰ ਪਤਾ ਸੀ ਵੀ ਅੱਜ ਦਿਨੇ ਆਪਾਂ ਦੀਵਾਨ ਤੇ ਜਾਣਾ ਉਹ ਕਹਿੰਦੇ ਯਾਰ ਦੀਵਾਨ ਦੀ ਸਮਾਪਤੀ ਹੋਊ 4 ਵਜੇ ਹੋ ਸਕਦਾ 4:15 ਵਜ ਜਾਣ ਏਦਾਂ ਵੀ ਸੋਚਦੇ ਭਾਈ ਕੀ ਪਤਾ ਲੱਗਦਾ ਬੈਠਿਆਂ ਬੈਠਿਆਂ 4:30 ਹੋ ਜਾਣ 4:30 ਵੀ ਹੋ ਸਕਦੇ ਨੇ ਏਦਾਂ ਆ ਗਿਆ ਦਿਮਾਗ 'ਚ 4:30 ਵਜੇ ਸਮਾਪਤੀ ਹੋਈ ਆਪਾਂ ਫਟਾਫਟ ਜੇ ਨਿਕਲੇ ਤੇ ਘਰੇ ਪਹੁੰਚਾਂਗੇ 5 ਵਜੇ ਹੁਣ 5 ਵਜੇ ਮੈਂ ਪੱਠੇ ਵੱਢਣ ਜਾਊਂ 5 ਵਜੇ ਤੇ ਜਦੋਂ ਆ ਕੇ ਮੈਂ ਕੁਤਰਨੇ ਨੇ ਲਿਆ ਕੇ ਸਾਰਾ ਕੰਮ ਕਰ ਨਿਬੇੜਨਾ ਮੈਨੂੰ ਵੱਜ ਜਾਣਗੇ 6 ਮੱਝਾਂ ਭੁੱਖੀਆਂ ਖੜੀਆਂ ਰਹਿਣਗੀਆਂ ਉਹਨੇ ਬੰਦੇ ਨੇ ਪਤਾ ਕੀ ਕੀਤਾ ਇੱਕ ਨੇ ਇੱਕ ਤੇ ਨਿਕੰਮਾ ਹੈ ਇੱਕ ਜਿਹੜਾ ਕੰਮ ਵਾਲਾ ਉਹਨੇ ਕੀ ਕੀਤਾ ਉਹ ਕਹਿੰਦਾ ਪਹਿਲਾਂ ਕੀ ਕਰੀਏ ਭਲਾ ਵੀ ਪਹਿਲਾਂ ਵੱਢ ਲਿਆਓ ਅੱਜ ਨਿਬੇੜੋ ਪਹਿਲਾਂ ਤੇ ਇਹ ਕਰੋ ਵੀ ਕਿਉਂਕਿ ਅੱਜ ਜਦੋਂ ਦੀਵਾਨ ਤੇ ਜਾਣਾ ਹੈ ਤੇ ਇਹ ਕਰੋ ਵੀ ਅੱਜ ਆਪਾਂ 10 ਵਜੇ ਹੀ ਚੱਲੀਏ ਅੱਗੇ ਕੱਖ ਲੈਣ ਜਾਈਦਾ 2 ਵਜੇ ਅੱਜ ਜਾਵਾਂਗੇ 10 ਵਜੇ ਸਿੱਧਾ ਅਰਥ ਸਮਝ ਆਊ ਵੀ ਸ਼ਾਂਤ ਬੰਦਾ ਕਿਵੇਂ ਰਹਿ ਸਕਦਾ ਤੁਸੀਂ 2 ਵਜੇ ਜਾਣਾ ਸੀ ਅੱਜ 10 ਵਜੇ ਚਲੇ ਗਏ ਫਟਾਫਟ ਲਿਆ ਕੇ 2 ਪੰਡਾਂ ਵੱਢ ਕੇ ਕੁਤਰ ਕੇ ਤੂੜੀ ਦੇ ਨੇੜੇ ਰੱਖ ਕੇ ਟੋਕਰਾ ਉੱਥੇ ਮੂਧਾ ਮਾਰ ਕੇ ਮੈਸਾਂ ਬਾਹਰ ਬੰਨ ਕੇ ਚੁੱਪ ਕਰਕੇ ਦੀਵਾਨ ਤੇ ਆ ਗਏ ਹੁਣ ਜਾ ਕੇ ਕਰਨਾ ਕੀ ਹੈ ਬਸ ਇਕੱਠਾ ਕਰਨਾ ਹੈ ਪਾ ਕੇ ਤੇ ਮੈਸਾਂ ਨੂੰ ਬੰਨ ਦੇਣਾ ਕੰਮ 4:30 ਵਜੇ ਨਿਬੜ ਜਾਣਾ ਸਿੱਧਾ ਸਿੱਧਾ ਉਹ ਬੰਦਾ ਇੱਥੇ ਵਾਰ ਵਾਰ ਘੜੀ ਨਹੀਂ ਵੇਖਦਾ ਨਾ ਉਹਦਾ ਮਨ ਕਾਲਾ ਪੈਂਦਾ ਇੱਕ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਰਿਹਾ ਵੀ ਠੀਕ ਕੋਈ ਨਹੀਂ ਭਾਈ 4:15 ਵੀ ਹੋ ਜਾਣਗੇ ਬੇਫਿਕਰ ਹੁਣ ਇੱਕ ਬੀਬੀ ਉਹ ਹੈ ਤੁਹਾਡੇ 'ਚ ਇੱਥੇ ਬੈਠੀ ਹੈ ਉਹਨੂੰ ਪਤਾ ਵੀ ਅੱਜ ਜਾਣਾ ਮੈਂ ਦੀਵਾਨ ਤੇ ਉਹਨੇ ਪਤਾ ਕੀ ਕੀਤਾ ਉਹ ਕਹਿੰਦੀ ਹੈ ਵੀ ਛਾਂ ਵਾਲੀ ਸਬਜ਼ੀ ਅੱਜ 10 ਵਜੇ ਬਣਾ ਲਾ ਸਬਜ਼ੀ ਬਣਾ ਕੇ ਫਰਿੱਜ 'ਚ ਰੱਖਦੀ ਹਰ ਘਰ ਅੱਜ ਕੱਲ੍ਹ ਫਰਿੱਜਾਂ ਨੇ ਸਬਜ਼ੀ ਬਣਾ ਕੇ ਉਹਨੇ ਆਪਣੇ ਫਰਿੱਜ 'ਚ ਰੱਖਦੀ ਆਟਾ ਗੁੰਨ ਕੇ ਵੀ ਰੱਖਤਾ ਨਾਲ ਹੀ ਆਟਾ ਗੁੰਨਿਆ ਪਿਆ ਸਬਜ਼ੀ ਤਿਆਰ ਪਈ ਹੈ ਹੁਣ ਉਹਨੂੰ ਫਿਕਰ ਹੈ ਇੱਥੇ ਬੀਬੀ ਨੂੰ ਬੈਠੀ ਨੂੰ ਕਿਤੇ ਉਹਨੂੰ ਪਤਾ ਹੀ ਹੈ ਵੀ ਜਾ ਕੇ ਫੁਲਕੇ ਹੀ ਲਾਉਣੇ ਨੇ ਆਖੋ ਸਤਨਾਮ ਕੰਮ ਨਿਬੇੜਿਆ ਪਿਆ ਉਹ ਬੀਬੀ ਦੱਸੋ ਭਾਈ ਪਿਆਰਿਓ ਉਹ ਇੱਥੇ ਟੈਨਸ਼ਨ 'ਚ ਬੈਠੀ ਹੈ ਬਿਲਕੁਲ ਫ੍ਰੀ ਬੈਠੀ ਉਹਨੂੰ ਟੈਨਸ਼ਨ ਕਾਹਦੀ ਉਹਨੂੰ ਪਤਾ ਵੀ ਬਸ ਕੀਤਾ ਪਿਆ ਜਾ ਕੇ ਫੁਲਕੇ ਹੀ ਲਾਉਣੇ ਨੇ ਉਹਨੂੰ ਪਤਾ ਵੀ ਘਰ ਵਾਲਾ ਲੱਡੂ ਮੇਰੇ ਵੀ ਹੁਣ ਤੂੰ ਹੁਣ ਜਿਹੜੀ ਨੇ ਨਹੀਂ ਕੀਤਾ ਹੁਣ ਸਬਜ਼ੀ ਖਰੀਦੀ ਫਿਰੇ ਪਹਿਲਾਂ ਤੇ ਜਾ ਕੇ ਇੱਥੋਂ 6 ਵਜੇ ਫਿਰ ਉਹ ਪਤੀਲਾ ਰੱਖ ਲਵੇ ਉਹ ਅੱਠ ਵਜ ਜਾਣ ਉਦੋਂ ਘਰ ਵਾਲਾ ਕਿਹੜਾ ਤੇਰਾ ਬਾਬਾ ਕਿਹੜਾ ਦਵਾਨ ਨਾਲੇ ਉਹ ਆਪ ਗਾਣਾ ਖਾਊ ਨਾਲੇ ਮੈਨੂੰ ਖਵਾਊ ਏਦਾਂ ਹੀ ਹੋਣਾ ਨਾਲੇ ਤੇ ਉਹਨੂੰ ਪੈਣਗੀਆਂ ਝਿੜਕਾਂ ਵੀ ਤੂੰ ਹੁਣ ਆ ਗਈ 7 ਵਜੇ ਰੋਟੀ ਨਿਆਣੇ ਆ ਗਏ ਸੀ ਤੇ ਕਿੱਥੇ ਉਹ ਤਿਆਰ ਕਰਕੇ ਆਈ ਹੈ ਸਾਰਾ ਕੁਝ ਸਾਰੇ ਆਪਣੀ ਡਿਊਟੀ ਆਪਣੇ ਫਰਜ਼ ਤੜਕੇ ਹੀ ਸਫਾਈਆਂ ਕਰਦੀਆਂ ਤੜਕੇ ਹੀ ਧੋਤੇ ਕੱਪੜੇ ਵੀ ਜੇ ਭਾਈ ਅੱਜ 2 ਘੰਟੇ ਵੱਧ ਕੱਢਣੇ ਨੇ ਆਪਣੀ ਲਾਈਫ ਦੇ ਵਿੱਚ ਉਹ ਚੀਜ਼ਾਂ ਸੈੱਟ ਕਰੀਏ ਸਾਡੀ ਪ੍ਰੋਬਲਮ ਕੀ ਹੈ ਨਕੰਮੇ ਬਹਾਨੇਬਾਜ਼ ਹਰ ਜਗ੍ਹਾ ਬਹਾਨਾ ਹਰ ਜਗ੍ਹਾ ਟਲਣਾ ਜਿਹਨੂੰ ਲੱਗਦਾ ਵੀ ਖੇਤੀ ਵੀ ਜ਼ਰੂਰੀ ਹੈ ਤੇ ਜਾਣਾ ਵੀ ਜ਼ਰੂਰੀ ਹੈ ਬੱਚੇ ਵੀ ਜ਼ਰੂਰੀ ਹੈ ਕੰਮ ਵੀ ਜ਼ਰੂਰੀ ਹੈ ਯਾਰ 3 ਦਿਨ ਨੇ ਆਪਾਂ ਐਂ ਕਰਦੇ ਆ ਜਲਦੀ ਨਵੇੜ ਲਿਆ ਕਰ ਫਾਸਟ ਫਾਸਟ ਕਰ ਲਓ ਸਪੀਡ ਵਧਾ ਲਓ ਥੋੜੀ ਜੀ ਘੰਟਾ ਸੌਣ ਵਾਲਾ ਘਟਾ ਲਓ ਅੱਜ ਕੋਈ ਨਹੀਂ ਬਹਿਣ ਵਾਲਾ ਫਾਲਤੂ ਦਾ ਟਾਈਮ ਛੱਡ ਦਿਓ ਅੱਜ ਉਹ ਰਿਲੈਕਸ ਕਰਨਾ ਤੁਹਾਨੂੰ ਤੁਹਾਡੇ ਕੰਮਾਂ ਨੇ ਤੁਹਾਡੀ ਮਿਹਨਤ ਨੇ ਤੁਹਾਡੀ ਜ਼ਿੰਮੇਵਾਰੀ ਨੇ ਇੱਥੇ ਜਦੋਂ ਆ ਕੇ ਤੁਸੀਂ ਸਿਮਰਨ ਕਰਦੇ ਹੋ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੁਨੀਆ 'ਚ ਕੋਈ ਬਾਬਾ ਜੇ ਤੁਹਾਨੂੰ ਚੰਦ ਤੇ ਲਿਜਾ ਕੇ ਭਾਵੇਂ ਸਿਮਰਨ ਕਰਾ ਦੇ ਪਰ ਜਿਹੜਾ ਫਰਜ਼ ਆਪਣੇ ਨਹੀਂ ਸਹੀ ਨਿਭਾ ਰਿਹਾ ਉਹ ਬੰਦਾ ਸ਼ਾਂਤ ਨਹੀਂ ਹੋ ਸਕਦਾ ਜਿਹੜਾ ਜ਼ਿੰਮੇਵਾਰੀ ਤੋਂ ਭਗਾਉਣਾ ਜਿਹੜਾ ਫਰਜ਼ ਨਹੀਂ ਸਮਝਦਾ ਵੀ ਮੇਰੀ ਡਿਊਟੀ ਕੀ ਹੈ ਮੇਰਾ ਕੰਮ ਕੀ ਹੈ ਪੈਂਡਿੰਗ ਪਾ ਰਿਹਾ ਜਿਹੜਾ ਆਪਣੇ ਫਰਜ਼ਾਂ ਨੂੰ ਉਹ ਬੰਦਾ ਕਦੇ ਦੁਨੀਆ ਵਿੱਚ ਸੁਖੀ ਨਹੀਂ ਹੋ ਸਕਦਾ ਹੋ ਸਕਣਾ ਹੀ ਨਹੀਂ ਉਹਨੇ ਤਾਂ ਕਰਕੇ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਹੈ ਆਪਣੇ ਫਰਜ਼ ਪਛਾਣੋ ਕੰਮ ਕਰਨੇ ਕਿਹੜੇ ਨੇ ਫਰਜ਼ ਕਿਹੜੇ ਨੇ ਉਹਨਾਂ ਤੋਂ ਭੱਜਣਾ ਨਹੀਂ ਕਦੇ ਸਹੀ ਡਿਊਟੀ ਕਰਨੀ ਹੈ ਆਪਣੀ ਜਿੰਨੇ ਤੁਸੀਂ ਲੇਟ ਲੇਟ ਕਰੀ ਜਾਂਦੇ ਆ ਲੇਟ ਲੇਟ ਕਰੀ ਜਾਂਦੇ ਕਰਾਂਗੇ ਕਰ ਲਾਂਗੇ ਸਭ ਖੇਡ ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਉਹ ਸਾਰੇ ਫਰਜ਼ਾਂ ਤੋਂ ਭਗੌੜੇ ਕੋਈ ਜੋਗੀ ਪਹਾੜਾਂ ਤੇ ਚੜ ਗਿਆ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਜਾ ਕੇ ਬਸ ਇਹ ਬਿਮਾਰੀ ਪੈ ਗਈ ਸੀ ਤੇ ਗੁਰੂ ਸਾਹਿਬ ਨੇ ਉਦੋਂ ਆ ਕੇ ਕਿਹਾ ਵਿਲੜੋ ਆਓ ਚੱਲੀਏ ਕਰੀਏ ਆਓ ਲੱਗੀਏ ਉਦੋਂ ਫਿਰ ਆਪ ਹੜ ਵਾ ਕੇ ਵਿਖਾਇਆ ਕਹਿੰਦੇ ਆਹ ਵਾ ਜੋ ਵੇਖੋ ਕੱਪੜੇ ਲਾਹਤੇ ਮੈਂ ਬਾਬਿਆਂ ਵਾਲੇ ਪਹਿਲਾਂ ਤੇ ਪਾ ਕੇ ਹੀ ਰੱਖੇ ਬਾਬਿਆਂ ਵਾਲੇ ਸਾਰੀ ਜ਼ਿੰਦਗੀ ਭਗਵੇਂ ਹੀ ਕੱਪੜੇ ਰੱਖੇ ਭਗਵੇਂ ਰੰਗ ਦਾ ਚੋਲਾ ਖੜਾਵਾਂ ਪੈਰਾਂ 'ਚ ਮਰਦਾਨੇ ਨੂੰ ਨਾਲ ਲੈ ਕੇ ਸਾਧਾਂ ਵਾਲੇ ਭੇਖ ਬਣਾ ਕੇ ਫਿਰੇ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਪਾ ਕੇ ਰੱਖੇ ਸਾਧਾਂ ਵਾਲੇ ਕੱਪੜੇ ਪਰ ਇੱਕ ਦਿਨ ਐਸਾ ਆ ਗਿਆ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਲਾਹਤੇ ਸਾਰੇ ਕਹਿੰਦੇ ਆ ਜਿੰਨਾ ਚਿਰ ਪ੍ਰਚਾਰ ਕਰਦਾ ਰਿਹਾ ਮੈਂ ਆਹ ਕੱਪੜੇ ਪਾ ਕੇ ਰੱਖੇ ਤੇ ਜਿੱਦੇ ਆਏ ਮੁੜ ਕੇ ਉਹਦੇ ਲਾਹਤੇ ਕਹਿੰਦੇ ਆਹ ਹਲ ਫੜ ਲਿਆ ਖੇਤੀ ਕੀਤੀ ਕੰਮ ਕੀਤਾ ਕਰਕੇ ਵਿਖਾਇਆ ਕਹਿੰਦੇ ਜਿੰਨਾ ਚਿਰ ਆਪ ਨਹੀਂ ਕਰੂ ਇਹਨਾਂ ਨੇ ਕਰਨਾ ਨਹੀਂ ਕਰਨਾ ਉਦੋਂ ਫਿਰ ਗੁਰੂ ਸਾਹਿਬ ਆਪਾਂ ਪੜ੍ਹਦੇ ਹਾਂ ਵੀ ਭਾਈ ਆ ਜਿਹੜਾ ਸਾਡਾ ਸਿਧਾਂਤ ਹੈ ਗੁਰਮਤ ਦਾ ਨਾਮਾ ਕਹੇ ਤੁਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਇਹ ਚੇਤਾ ਰੱਖੀਏ ਵੀ ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰਦੇ ਜਾਈਏ ਤੇ ਚਿੱਤ ਮਾਲਕ ਨਾਲ ਜੋੜ ਕੇ ਰੱਖੀਏ ਆਪਣੇ ਫਰਜ਼ ਪਛਾਣੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀਂ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀਂ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀਂ ਪੈਰੀ ਕੰਮ ਕਰੀਏ ਹੀ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀਂ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀਂ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀਂ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਹਰੀ ਨਾਲ ਰੱਖੀਏ ਹੱਥੀਂ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀਂ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਅੱਠੀ ਪੈਰੀ ਕੰਮ ਕਰੀਏ ਜੋੜ ਕੇ ਹਰੀ ਦੇ ਨਾਲ ਰੱਖੀਏ ਅੱਠੀ ਪੈਰੀ ਕੰਮ ਕਰੀਏ ਜੋੜ ਕੇ ਹਰੀ ਦੇ ਨਾਲ ਰੱਖੀਏ ਪੜੋ ਪੜੋ ਪੜੋ ਬਈ ਹੱਥੀ ਪੈਰੀ ਕੰਮ ਕਰੀਏ ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ ਸੋਚ ਲੈ ਹੱਥੀ ਪੈਰੀ ਕੰਮ ਕਰੀਏ ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ ਸੋਚ ਲੈ ਹੱਥੀ ਪੈਰੀ ਕੰਮ ਕਰੀਏ ਸਤਿਗੁਰ ਕਹਿੰਦੇ ਹੱਥੀ ਪੈਰੀ ਕਰੀਏ ਸੋਚ ਲੈ ਹੱਥੀ ਪੈਰੀ ਕੰਮ ਕਰੀਏ ਮਨ ਜੋੜ ਕੇ ਹਰੀ ਦੇ ਨਾਲ ਰੱਖੀਏ ਹਰੀ ਨਾਲ ਰੱਖੀਏ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਮਨ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਮਨ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਮਨ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਮਨ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਮਨ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਅੱਜ ਸਮਾਂ ਕਹੇ ਤਲੋਚਨਾ ਮੁਖ ਤੇ ਰਾਮ ਸਮਾਨ ਹਾਥ ਪਾਉਂ ਕਰ ਕਾਮ ਸਭ ਠੀਕ ਨਿਰੰਜਨ ਰਾਜ ਚਿੱਤ ਰੱਬ ਨਾਲ ਜੋੜ ਕੇ ਤੇ ਹੱਥਾਂ ਪੈਰਾਂ ਨਾਲ ਕੰਮ ਕਰੀਏ ਆਪਣੀ ਡਿਊਟੀ ਕਰੀਏ ਤੇ ਜਿਹੜੇ ਬੰਦੇ ਦਾ ਰੱਬ ਨਾਲ ਚਿੱਤ ਲੱਗਿਆ ਰੱਬ ਮਤਲਬ ਸੱਚ ਨਾਲ ਚਿੱਤ ਲੱਗਿਆ ਗਿਆਨ ਲਿਆ ਜਿਹਨੇ ਅਕਲ ਲਈ ਹੈ ਜਿਹਨੇ ਉਹ ਹੱਥਾਂ ਪੈਰਾਂ ਨਾਲ ਫਿਰ ਗਲਤ ਕੰਮ ਨਹੀਂ ਕਰ ਸਕਦਾ ਕੰਮ ਕਰਨਾ ਵੀ ਹੈ ਤੇ ਕਰਨਾ ਵੀ ਸਹੀ ਹੈ ਹੱਥਾਂ ਪੈਰਾਂ ਨਾਲ ਹੁਣ ਦੇਖੋ ਹੱਥਾਂ ਨਾਲ ਦੁੱਧ ਪਾਉਣਾ ਹੈ ਚਿੱਤ ਲੱਗਿਆ ਕਾਹਦੇ ਨਾਲ ਜੀ ਰੱਬ ਨਾਲ ਚਿੱਤ ਰੱਬ ਨਾਲ ਲੱਗਿਆ ਤੇ ਹੱਥਾਂ ਨਾਲ ਦੁੱਧ ਪਾਉਣਾ ਹੈ ਦੱਸੋ ਫਿਰ ਪਾਣੀ ਪਾਊ ਕਿਤੇ ਨਹੀਂ ਪਾਊਗਾ ਟਰੈਕਟਰ ਚਲਾ ਲਿਆ ਵੱਟ ਵੱਡੂ ਕਦੇ ਵੀ ਗਲਤ ਕੰਮ ਕਰ ਸਕਦਾ ਉਹ ਮਾੜਾ ਕੰਮ ਕਰ ਸਕਦਾ ਭਾਈ ਜਦੋਂ ਬੰਦਾ ਜਦੋਂ ਡਰਦਾ ਕੌਣ ਹੈ ਜਿਹੜਾ ਦੋ ਨੰਬਰ ਦਾ ਕੰਮ ਕਰਦਾ ਹੁਣ ਅਗਲਾ ਕਹਿੰਦਾ ਯਾਰ ਗੁਜ਼ਾਰਾ ਨਹੀਂ ਸਾਡਾ ਹੁੰਦਾ ਕਰੀਏ ਕੀ ਦੁੱਧ ਚ ਪਾਣੀ ਪਾ ਕੇ ਵੇਚੀਏ ਨਾ ਤੇ ਫਿਰ ਕੰਮ ਸਰਦਾ ਨਹੀਂ ਪਰ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਜਿਹੜਾ ਬੰਦਾ ਸਹੀ ਹੈ ਨਾ ਉਹ ਸਪਸ਼ਟ ਦੱਸੇ ਵੀ ਯਾਰ ਮੈਂ 40 ਰੁਪਈਏ ਨਹੀਂ ਮੈਂ ਤੇ 60 ਰੁਪਈਏ ਦੁੱਧ ਕਿਲੋ ਦੇਣਾ ਹੈ ਲੈਣਾ ਹੈ ਲੈ ਲਓ ਨਹੀਂ ਤੇ ਰਹਿਣ ਦਿਓ ਮੈਨੂੰ ਵਾਰਾ ਨਹੀਂ ਖਾਂਦਾ ਤੁਹਾਡੀ ਸਿਹਤ ਨਾਲ ਖਿਲਵਾੜ ਨਹੀਂ ਮੈਂ ਕਰ ਸਕਦਾ ਸਹੀ ਹੈ ਤੁਹਾਡੀ ਸਿਹਤ ਨਾਲ ਮੈਂ ਕੋਈ ਖਿਲਵਾੜ ਨਹੀਂ ਕਰ ਸਕਦਾ ਪਰ ਮੈਂ 60 ਰੁਪਈਏ ਦੇ ਸਕਦਾ ਮੈਨੂੰ ਵਾਰਾ ਨਹੀਂ ਖਾਂਦਾ ਮੈਂ ਇੱਦਾਂ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਤੁਹਾਡੇ ਨਾਲ ਧੋਖਾ ਨਹੀਂ ਮੈਂ ਕਰ ਸਕਦਾ ਤੇ ਜਿਹੜਾ ਬੰਦਾ ਪਰਮਾਤਮਾ ਨੂੰ ਨੇੜੇ ਸਮਝਦਾ ਹੈ ਉਹ ਗਲਤੀ ਕਰ ਹੀ ਨਹੀਂ ਸਕਦਾ ਮਾੜਾ ਕੰਮ ਕਰ ਹੀ ਨਹੀਂ ਸਕਦਾ ਤਾਂ ਕਰਕੇ ਪਰਮਾਤਮਾ ਦੀ ਹੋਂਦ ਨੂੰ ਉਸ ਸੱਚ ਨੂੰ ਉਹਦੇ ਨਿਯਮਾਂ ਨੂੰ ਸਮਝ ਕੇ ਸਾਰਾ ਕੁਝ ਕਰੋ ਤੇ ਗਲਤੀਆਂ ਮਾੜੇ ਕੰਮ ਕਰਨ ਵਾਲੇ ਹੈ ਕੌਣ ਨੇ ਜਿਹੜੇ ਨੇੜੇ ਸਮਝਦੇ ਨੇ ਪੂਰਾ ਸ਼ਬਦ ਹੀ ਇਹਦੇ ਸੰਬੰਧ ਚ ਹੀ ਹੈ ਸੁਣੋ ਇੱਕ ਵਾਰ निकट बुझै सो बुरा क्यों करै बिख संचै नित डरता फिरै है निकटे अर भेद ना पाया बिन सतगुर सब मोही माया नेड़े नेड़े सब को कहे गुरमुख भेद बिरला कौन है निकट ना देखे पर ग्रह जाए दर बुहर मिथ्या कर खाए पई ठगौरी हर संग ना जानिया बाज गुरु है परम पुलानिया निकट ना जाने बोले कूड़ माया मोह मूठा है मूड अंतर वस्तु दे संतर जाए बाज गुरु है परम बुलाए जिस मस्तक कर्म लिखिया ले लाट सतगुर सेवे खुले कपार अंतर बाहर निकटे सोए जन नानक आवे ना जावे कोए सही काम करने ओनू हाजर समझन वाला गलत काम कर ही नहीं सकता दो नंबर दा काम माड़े काम ओ कर ही नहीं सकता जेड़ा रब नू नेड़े समझदा ਤਾਂ ਕਰਕੇ ਜੇ ਗਲਤ ਕੰਮ ਕੀਤਾ ਕੋਈ ਨਹੀਂ ਤੇ ਦੁਖੀ ਆਪਾਂ ਹੋਣਾ ਕੋਈ ਨਹੀਂ ਪਰੇਸ਼ਾਨੀਆਂ ਦਾ ਵੱਡਾ ਕਾਰਨ ਹੀ ਦੋ ਨੰਬਰ ਦਾ ਕੰਮ ਕਰਨਾ ਹੁਣ ਬੰਦੇ ਨੇ ਸਹੀ ਦੁੱਧ ਵੇਚਿਆ ਸਿੱਧੀ ਜੀ ਗੱਲ ਹੈ ਦੁੱਧ ਸਹੀ ਵੇਚਿਆ ਜਿਹੜਾ ਮਰਜ਼ੀ ਉੱਥੇ ਚੈੱਕ ਕਰਵਾ ਲਵੇ ਜਿੱਥੇ ਮਰਜ਼ੀ ਜਾ ਕੇ ਉਹਨੂੰ ਚੈੱਕ ਕਰ ਲਓ ਤੇ ਜਿਹਨੇ ਪਾਣੀ ਪਾ ਕੇ ਵੇਚਿਆ ਉਹ ਡਰਦਾ ਹੀ ਹੈ ਵੀ ਜੇ ਕਿਤੇ ਚੈੱਕ ਕਰਵਾ ਲਿਆ ਅਗਲੇ ਨੇ ਫੇਰ ਅਗਲਾ ਕਹੂਗਾ ਵੀ ਹੈ ਤੇਰਾ 30 ਰੁਪਏ ਕਿਲੋ ਦੇਈ 60 ਰੁਪਏ ਵਾਲਾ ਜਾਂਦਾ ਉਹ ਲੰਬਾ ਆਏਗਾ ਮੈਨੂੰ ਗਲਤ ਕੰਮ ਕਰਨ ਵਾਲਾ ਬੰਦਾ ਪਰੇਸ਼ਾਨ ਰਹੇਗਾ ਦੁਖੀ ਰਹੇਗਾ ਹੁਣ ਜਿਹੜੇ ਆ ਮੰਨ ਲਓ ਪੁਲਿਸ ਵਾਲਿਆਂ ਦੀ ਗੱਡੀ ਆ ਗਈ ਹੂਟਰ ਵੱਜਦਾ ਆਉਂਦਾ ਹੈ ਜਿਹੜਾ ਬੰਦਾ ਖੇਤਾਂ ਵਿੱਚ ਕੰਮ ਕਰਦਾ ਆਰਾਮ ਨਾਲ ਪਤਾ ਹੀ ਹੈ ਵੀ ਯਾਰ 2 ਕਿੱਲੇ 4 ਕਿੱਲੇ ਜ਼ਮੀਨ ਦੇ ਨੇ ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਆ ਮਰੀਦਾ ਉਹ ਬੰਦਾ ਜੇ ਲੰਮਾ ਵੀ ਪਿਆ ਹੈ ਦੁਪਹਿਰ ਜੇ ਦੇ ਵੇਲੇ ਵੀ ਰੋਟੀ ਖਾ ਕੇ ਜੇ ਕੁੱਕੀ ਚੜ ਗਈ ਦੁਪਹਿਰੇ ਸੌਂ ਵੀ ਗਿਆ ਅੱਧਾ ਘੰਟਾ ਕੋਈ ਟੈਨਸ਼ਨ ਨਹੀਂ ਤੇ ਜੇ ਕਿਤੇ ਹੂਟਰ ਵੱਜਦਾ ਹੋਵੇ ਤੇ ਜਿਹੜੇ ਬੰਦੇ ਨੇ ਢੋਲ ਪਾਇਆ ਹੋਇਆ ਹੋਵੇ ਅੰਦਰ ਉਹਨੂੰ ਨੀਂਦ ਆਉ ਦੁਪਹਿਰੇ ਉਧਰੋਂ ਹੂਟਰ ਵੱਜੇ ਉਹਨੂੰ ਕੀ ਹੋਊ ਵੀ ਆ ਗਏ ਹੋਏ ਮਰ ਗਏ ਹੋਏ ਐਦਾਂ ਹੀ ਕਰਨਾ ਉਹਨੇ ਤੇ ਜਿਹੜਾ ਬੰਦਾ ਸਹੀ ਹੈ ਉਹਨੂੰ ਡਰ ਹੈ ਕੋਈ ਕਿਤੇ ਉਹਨੂੰ ਤੇ ਨੀਂਦ ਆ ਜਾਣੀ ਹੈ ਭਾਵੇਂ ਖੰਡਿਆਂ ਤੇ ਪਾ ਦਿਓ ਉੱਥੇ ਵੀ ਨੀਂਦ ਆ ਜਾਣੀ ਉਹ ਨੀਂਦ ਉੱਡੀ ਕਿਉਂ ਗਲਤ ਕੰਮ ਕਰਨ ਕਰਕੇ ਸਿਸਟਮ ਖਰਾਬ ਹੋ ਜਾਂਦਾ ਹੁਣ ਵੇਖੋ ਜਿਹੜੇ ਬੰਦੇ ਨੂੰ ਨੀਂਦ ਸਿਸਟਮ ਸਟ੍ਰੈਸ ਪੈ ਗਈ ਦਿਮਾਗ ਤੇ ਸਟ੍ਰੈਸ ਜਿਹੜੇ ਬੰਦੇ ਤੇ ਰਹਿੰਦੀ ਹੈ ਹੁਣ ਗਲਤ ਕੰਮ ਵਾਲਾ ਸਟ੍ਰੈਸ ਜੀ ਰਹਿਣਾ ਹਰ ਵੇਲੇ ਤੇ ਜਿਹੜੇ ਬੰਦੇ ਦੇ ਮਾਈਂਡ 'ਚ ਸਟ੍ਰੈਸ ਹੈ ਇੱਥੇ ਜਦੋਂ ਸਟ੍ਰੈਸ ਰਹਿਣੀ ਹੈ ਦਿਮਾਗ 'ਚ ਵੀ ਹਾਏ ਓਏ ਪਤਾ ਨਾ ਲੱਗ ਜੇ ਕਿਤੇ ਗਲਤ ਕੰਮ ਚਾਹੇ ਕੋਈ ਕਰੇ ਚਾਹੇ ਘਰ ਵਾਲੀ ਨਾਲ ਧੋਖਾ ਕਰਦਾ ਹੋਵੇ ਚਾਹੇ ਉਹ ਬੰਦਾ ਪੈਸੇ ਦੀ ਧੋਖਾ ਕਰਦਾ ਹੋਵੇ ਭਾਵੇਂ ਕੋਈ ਗਲਤ ਕੰਮ ਕਰਦਾ ਹੈ ਉਹ ਸਟ੍ਰੈਸ 'ਚ ਇੰਦਾ ਰਹਿਣਾ ਉਹਨੇ ਹਰ ਵੇਲੇ ਪਤਾ ਨਾ ਲੱਗ ਜੇ ਯਾਰ ਕਿਤੇ ਪਤਾ ਨਾ ਲੱਗ ਜੇ ਸਟ੍ਰੈਸ 'ਚ ਰਹਿਣਾ ਉਸ ਬੰਦੇ ਦੀ ਜਿਹੜੀ ਸਾਹ ਦੀ ਰਿਦਮ ਹੈ ਉਹ ਹਿੱਲ ਜਾਣੀ ਆਊਟਪੁੱਟ ਇਨਪੁੱਟ ਬੈਲੈਂਸ ਨਹੀਂ ਨਾ ਰਹਿਣੀ ਨਾਰਮਲ ਸਾਹ ਸਾਡਾ ਧੁੰਨੀ ਤੱਕ ਜਾਣਾ ਚਾਹੀਦਾ ਬੰਦਾ ਸਾਹ ਲਵੇ ਧੁੰਨੀ ਤੱਕ ਜਾਵੇ ਪਰ ਜਿਹੜਾ ਬੰਦਾ ਸਟ੍ਰੈਸ 'ਚ ਹੁੰਦਾ ਉਹਦਾ ਸਾਹ ਧੁੰਨੀ ਤੱਕ ਨਹੀਂ ਜਾਂਦਾ ਨਾਰਮਲ ਜਿਹੜਾ ਬੰਦਾ ਰਿਲੈਕਸ ਹੁੰਦਾ ਜਿੰਨਾ ਉਹਦਾ ਮਾਈਂਡ ਫ੍ਰੀ ਮਾਈਂਡ ਹੁੰਦਾ ਰਿਲੈਕਸ ਹੁੰਦਾ ਉਹਦਾ ਸਾਹ ਜਦੋਂ ਲੈਂਦਾ ਨਾ ਨਾਰਮਲ ਕਿਸੇ ਬੰਦੇ ਨੂੰ ਬੈਠੇ ਨੂੰ ਵੇਖਿਓ ਸ਼ਾਂਤ ਬੈਠਾ ਹੋਵੇ ਉਹਦਾ ਸਾਹ ਜਦੋਂ ਚੱਲਦਾ ਧੁੰਨੀ ਤੱਕ ਜਾਂਦਾ ਤੇ ਜਿਹੜਾ ਬੰਦਾ ਸਟ੍ਰੈਸ 'ਚ ਬੈਠਾ ਹੋਵੇ ਦੁਖੀ ਦੁਖੀ ਹੋਵੇ ਉਹ ਹੌਕੇ ਲਈ ਜਾਂਦਾ ਦੋ ਸਾਹ ਇਕੱਠੇ ਆਉਂਦੇ ਉਹਨੂੰ ਹੌਕਾ ਕਹਿੰਦੇ ਆ ਵੀ ਹੌਕੇ ਲਈ ਜਾਂਦਾ ਹੌਕੇ ਦਾ ਮਤਲਬ ਹੈ ਜਦੋਂ ਕੋਈ ਤੁਸੀਂ ਗੱਲ ਸੁਣਦੇ ਹੋ ਇੱਕਦਮ ਗੱਲ ਸੁਣੀ ਜਾਂ ਸੋਚਦੇ ਹੋ ਜਦੋਂ ਤੇ ਸਾਹ ਹੀ ਨਹੀਂ ਆਉਂਦਾ ਇੱਕ ਸਾਹ ਆਉਂਦਾ ਨਹੀਂ ਫਿਰ ਦੋ ਇਕੱਠੇ ਹੁੰਦੇ ਆ ਵੱਡਾ ਸਾਰਾ ਸਾਹ ਆਉਂਦਾ ਉਹਨੂੰ ਕਹਿੰਦੇ ਹੌਕਾ ਆ ਗਿਆ ਪਰ ਦੋ ਬਣ ਗਏ ਸਾਹ ਇੱਕ ਦੇ ਧਿਆਨ ਨਾਲ ਸੁਣਿਓ ਇੱਕ ਮਿੰਟ ਲਈ ਧਿਆਨ ਨਾਲ ਸੁਣਿਓ ਆਹ ਗੱਲ ਧਿਆਨ ਨਾਲ ਸੁਣਿਓ ਬੰਦਾ ਜਦੋਂ ਸਟ੍ਰੈਸ 'ਚ ਹੈ ਉਹਦਾ ਜਿਹੜਾ ਸਾਹ ਦੀ ਰਿਦਮ ਹੈ ਜਿਹੜੀ ਜਿਹੜੀ ਆਊਟਪੁੱਟ ਇਨਪੁੱਟ ਹੈ ਬੈਲੈਂਸ ਨਹੀਂ ਰਹਿੰਦੀ ਉਹਦੀ ਲਗਾਤਾਰਤਾ ਜਿਹੜੀ ਸਾਹ ਦੀ ਹੈ ਉਹ ਖਰਾਬ ਹੋ ਜਾਂਦੀ ਹੈ ਸਾਹ ਲਗਾਤਾਰ ਆਉਣਾ ਚਾਹੀਦਾ ਸਹੀ ਆਉਣਾ ਚਾਹੀਦਾ ਧੁੰਨੀ ਤੱਕ ਜਿਹੜੇ ਬੰਦੇ ਦਾ ਸਾਹ ਸਹੀ ਚੱਲਦਾ ਰਹਿੰਦਾ ਇੱਦਾਂ ਦਿਨ ਰਾਤ ਸਹੀ ਸਾਹ ਚੱਲਦਾ ਉਹ ਕਿਹਦਾ ਚੱਲਦਾ ਹੈ ਜਿਹੜਾ ਬਿਲਕੁਲ ਗਲਤ ਕੰਮ ਨਹੀਂ ਕਰਦਾ ਕੋਈ ਜ਼ਿੰਦਗੀ 'ਚ ਸਟ੍ਰੈਸ ਨਹੀਂ ਜਿਹਦੇ ਤੇ ਪੈਂਦੀ ਫ੍ਰੀ ਮਾਈਂਡ ਹੈ ਜਿਹੜਾ ਕੰਮ ਆਪਣਾ ਡਿਊਟੀ ਸਹੀ ਕਰਦਾ ਰਿਲੈਕਸ ਰਹਿੰਦਾ ਵੇਲੇ ਨਾਲ ਹੀ ਕੰਮ ਨਿਬੇੜਦਾ ਸਾਰੇ ਕੰਮ ਟਾਈਮ ਸਿਰ ਕਰਦਾ ਜ਼ਿੰਮੇਵਾਰੀ ਸਹੀ ਨਿਭਾਉਂਦਾ ਉਹਦਾ ਐ ਸਾਹ ਸਹੀ ਚੱਲਦਾ ਸੁਣਿਓ ਜਿਸ ਬੰਦੇ ਦਾ ਸਾਹ ਸਹੀ ਚੱਲਦਾ ਉਹਦਾ ਦਿਮਾਗ ਤੇ ਸਟ੍ਰੈਸ ਕੋਈ ਨਹੀਂ ਉਹਦਾ ਸਾਹ ਸਹੀ ਚੱਲਦਾ ਹੈ ਜਿਹਦਾ ਸਾਹ ਸਹੀ ਚੱਲਦਾ ਹੈ ਉਹਦਾ ਫਿਰ ਜਿਹੜਾ ਉਹਦੀ ਬਾਡੀ ਦੇ ਵਿੱਚ ਜਿਹੜੀਆਂ ਗੈਸਾਂ ਦੀ ਮਾਤਰਾ ਹੈ ਗੈਸਾਂ ਦੀ ਮਾਤਰਾ ਉਹ ਵੀ ਬੈਲੈਂਸ ਰਹਿੰਦੀ ਹੈ ਸਹੀ ਹੋ ਜਾਂਦੀ ਹੈ ਜਦੋਂ ਗੈਸਾਂ ਦੀ ਮਾਤਰਾ ਸਹੀ ਹੋ ਜਾਂਦੀ ਹੈ ਉਹਦੇ ਨਾਲ ਫਿਰ ਜਿਹੜੇ ਐਸਿਡ ਨੇ ਸਾਡੀ ਬਾਡੀ ਦੇ ਵਿੱਚ ਤੇਜ਼ਾਬੀ ਮਾਦੇ ਜਿੰਨੇ ਵੀ ਹੈ ਐਸਿਡ ਜਿਹੜੇ ਬਣਦੇ ਹੈ ਉਹ ਠੀਕ ਹੋ ਜਾਂਦੇ ਹੈ ਜਦੋਂ ਐਸਿਡ ਸਹੀ ਚੱਲਦੇ ਹੈ ਫਿਰ ਸਾਡਾ ਇਮਿਊਨ ਸਿਸਟਮ ਹੈ ਜਿਹੜਾ ਉਹ ਠੀਕ ਹੋ ਜਾਂਦਾ ਤੇ ਜਿਹੜੇ ਬੰਦੇ ਦਾ ਇਮਿਊਨ ਸਿਸਟਮ ਠੀਕ ਹੈ ਉਹ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਆਖੋ ਸਤਿਨਾਮ ਹੁਣ ਫਿਰ ਸੁਣੋ ਬਿਮਾਰ ਹੈ ਡਾਕਟਰ ਕਹਿੰਦੇ ਆ ਕੋਈ ਬਿਮਾਰੀ ਤੇ ਹੈ ਨਹੀਂ ਪਰ ਇਹਨੂੰ ਕੋਈ ਬੋਝ ਪਿਆ ਇਹਦੇ ਦਿਮਾਗ ਤੇ ਜਿਹੜੇ ਬੰਦੇ ਦਾ ਪੇਟ ਖਰਾਬ ਰਹਿੰਦਾ ਮੰਨ ਲਓ ਉਹ ਕਿਉਂ ਰਹਿੰਦਾ ਕਿਉਂਕਿ ਇਹਦਾ ਇਮਿਊਨ ਸਿਸਟਮ ਠੀਕ ਨਹੀਂ ਹੁਣ ਇਮਿਊਨ ਸਿਸਟਮ ਠੀਕ ਕਿਉਂ ਨਹੀਂ ਕਹਿੰਦੇ ਇਹਦੇ ਐਸਿਡ ਠੀਕ ਨਹੀਂ ਜਿਹੜੇ ਐਸਿਡ ਠੀਕ ਨਹੀਂ ਉਹ ਕਿਉਂ ਨਹੀਂ ਕਹਿੰਦੇ ਗੈਸਾਂ ਦੀ ਮਾਤਰਾ ਠੀਕ ਨਹੀਂ ਜਦੋਂ ਗੈਸਾਂ ਦੀ ਮਾਤਰਾ ਠੀਕ ਨਹੀਂ ਇਹ ਕਿਉਂ ਨਹੀਂ ਕਹਿੰਦੇ ਇਹਦੇ ਸਾਹ ਦੀ ਰਿਦਮ ਠੀਕ ਨਹੀਂ ਸਾਹ ਦੀ ਰਿਦਮ ਕਿਉਂ ਨਹੀਂ ਠੀਕ ਨਹੀਂ ਕਹਿੰਦੇ ਇਹਦੇ ਦਿਮਾਗ ਤੇ ਸਟ੍ਰੈਸ ਹੈ ਹੁਣ ਸਟ੍ਰੈਸ ਕਿਉਂ ਹੈ ਦੋ ਨੰਬਰ ਦਾ ਕੰਮ ਕੀਤਾ ਗਲਤ ਕਰਦਾ ਕੁਛ ਨਾ ਕੁਛ ਅੱਛਾ ਪਵਾੜਾ ਹੀ ਸਾਰਾ ਮਾੜੇ ਕੰਮਾਂ ਤੋਂ ਪੈਂਦਾ ਆਖੋ ਸਤਨਾਮ ਇਹਨੂੰ ਗੁਰੂ ਜੀ ਇੱਦਾਂ ਕਹਿੰਦੇ ਖਸਮ ਵਸਾਰ ਕੀਏ ਰਸ ਭੋਗ ਗਲਤ ਕੰਮ ਕਰਨ ਵਾਲਾ ਫਿਰ ਰਸ ਭੋਗਦਾ ਰਸ ਭੋਗਾਂ 'ਚ ਪੈ ਗਿਆ ਮਾੜੇ ਕੰਮਾਂ 'ਚ ਪੈ ਗਿਆ ਜਦੋਂ ਭਾਈ ਪੁੱਠੇ ਕੰਮਾਂ 'ਚ ਪਏਗਾ ਰੱਬ ਨੂੰ ਭੁੱਲ ਕੇ ਫਿਰ ਚੇਤਾ ਰੱਖੀ ਕੱਲਾ ਇਦਾਂ ਨਹੀਂ ਰੋਗ ਵੀ ਬੜੇ ਲੱਗਣੇ ਨੇ ਤੇਰਾ ਖਾਣਾ ਹਜ਼ਮ ਨਹੀਂ ਹੋਣਾ ਤੇਰਾ ਪਾਚਨ ਸ਼ਕਤੀ ਖਰਾਬ ਹੋਣੀ ਹੈ ਇਮਿਊਨ ਸਿਸਟਮ ਜਿਹੜਾ ਬੰਦਾ ਗਲਤ ਕੰਮ ਕਰਨ ਵਾਲਾ ਜ਼ਿਆਦਾ ਸਟ੍ਰੈਸ ਵਿੱਚ ਰਹਿੰਦਾ ਉਹਦਾ ਪੇਟ ਵੀ ਖਰਾਬ ਰਹਿੰਦਾ ਇਮਿਊਨ ਸਿਸਟਮ ਉਹਦਾ ਖਰਾਬ ਹੋ ਜਾਂਦਾ ਕੱਲੇ ਮਾੜੇ ਕੰਮ ਕਰਨ ਵਾਲੇ ਬੰਦੇ ਰੋਗੀ ਵੀ ਬਹੁਤ ਭੈੜੇ ਬਣਦੇ ਨੇ ਬਿਮਾਰੀਆਂ ਵੀ ਬੜੀਆਂ ਭੈੜੀਆਂ ਲੱਗਦੀਆਂ ਜਿਹਨੂੰ ਆਪਾਂ ਪੜ੍ਹਦੇ ਹੀ ਅੱਗੇ ਵੀ ਖਸਮ ਵਸਾਰ ਇਲਾਜ ਇਹਦਾ ਡਾਕਟਰ ਨਹੀਂ ਕਰ ਸਕਦਾ ਕੋਈ ਪੜ੍ਹੋ ਖਸਮ ਵਿਸਾਰ ਕੀਏ ਰਸ ਭੋ ਤਾਂ ਤਨ ਉੱਠ ਖਲੋਏ ਰੋ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਹੁਣ ਗਲਤ ਕੰਮ ਕਰਨ ਵਾਲਾ ਬੰਦਾ ਜਿਹੜਾ ਉਹਦਾ ਇਲਾਜ ਡਾਕਟਰ ਕੀ ਕਰੇ ਬਿਮਾਰੀ ਤੇ ਉਹਨੇ ਆਪ ਸਹੇੜੀ ਹੁੰਦੀ ਰੋਗ ਤੇ ਅਸੀਂ ਆਪ ਸਹੇੜੇ ਹੁੰਦੇ ਤੇ ਜੇ ਭਾਈ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹਾਂ ਤੇ ਮਾੜੇ ਕੰਮ ਜਿਹੜੇ ਕਰਦੇ ਹਾਂ ਛੱਡੀਏ ਗਲਤ ਕੰਮ ਕਰਾਂਗੇ ਤੇ ਸਟ੍ਰੈਸ ਪੈ ਜਾਣੀ ਹੈ ਤੇ ਸਟ੍ਰੈਸ 'ਚ ਪਏ ਵਾਲੇ ਬੰਦਾ ਜਿਹੜਾ ਹੈ ਨਾ ਪਿੱਛੇ ਜੇ ਅਮਰੀਕਾ ਦੇ ਵਿੱਚ ਖੋਜ ਕੀਤੀ ਇੱਕ ਬਿੱਲੀ ਨੂੰ ਖਾਣਾ ਪਾਇਆ ਜਦੋਂ ਬਿੱਲੀ ਨੂੰ ਖਾਣਾ ਪਾਇਆ ਤੇ ਉਹ ਬਿੱਲੀ ਦਾ ਖਾਣਾ 15 ਮਿੰਟਾਂ 'ਚ ਹਜ਼ਮ ਹੋ ਗਿਆ ਖਾਣਾ ਪਾਇਆ 15 ਮਿੰਟ ਵਿੱਚ ਉਹਦਾ ਖਾਣਾ ਹਜ਼ਮ ਹੋ ਗਿਆ ਇਹ ਜਦੋਂ ਦੁਬਾਰਾ ਬਿੱਲੀ ਨੂੰ ਖਾਣਾ ਪਾਇਆ ਅਗਲੇ ਦਿਨ ਉਹ ਖਾਣ ਲੱਗੀ ਸੀ ਬਸ ਅਜੇ ਕੁੱਤਾ ਛੱਡਦਾ ਜਦੋਂ ਕੁੱਤਾ ਇੱਕਦਮ ਭੌਂਕਿਆ ਬਿੱਲੀ ਨੇ ਖਾਣਾ ਤੇ ਖਾ ਲਿਆ ਕੁੱਤਾ ਜਦੋਂ ਭੌਂਕਿਆ ਉਹ ਡਰ ਗਿਆ ਉਹ ਇੰਨਾ ਡਰ ਗਿਆ ਖਾਣਾ ਤੇ ਖਾ ਗਈ ਪਰ ਉਹਦਾ ਜਿਹੜਾ ਸਿਸਟਮ ਸਾਰਾ ਹਿੱਲ ਗਿਆ ਜਿਹੜੀ ਰੋਟੀ ਜਿਹੜਾ ਖਾਣਾ ਉਹਦਾ 20 ਮਿੰਟ ਵਿੱਚ ਹਜਮ ਹੋ ਗਿਆ ਸੀ ਉਹ ਖਾਣਾ ਹਜਮ ਹੋਣ ਤੇ 6 ਘੰਟੇ ਲੱਗੇ ਜਿਹੜੇ ਐਸਿਡ ਛੱਡਣੇ ਸੀ ਨਾ ਬੋਡੀ ਨੇ ਸਰੀਰ ਨੇ ਐਸਿਡ ਛੱਡਣਾ ਸੀ ਖਾਣਾ ਪਚਾਉਣ ਵਾਸਤੇ ਉਹ ਐਸਿਡ ਡਰ ਗਈ ਜਦੋਂ ਬਿੱਲੀ ਬੋਡੀ ਨੇ ਐਸਿਡ ਨਹੀਂ ਛੱਡਿਆ ਉਹ ਖਾਣਾ 6 ਘੰਟੇ ਪਚਿਆ ਨਹੀਂ ਤੇ ਅਗਲੇ ਦਿਨ ਉਹੀ ਬਿੱਲੀ ਬਿਮਾਰ ਹੋ ਗਈ ਭਾਵ ਕਿ ਡਰੇ ਹੋਏ ਜਿਹੜੇ ਬੰਦੇ ਨੇ ਉਹ ਬਿਮਾਰੀਆਂ ਦੇ ਵਿੱਚ ਫਸ ਜਾਂਦੇ ਉਹਨਾਂ ਨੂੰ ਰੋਗ ਬਹੁਤ ਲੱਗਦੇ ਨੇ ਤੇ ਡਰਦਾ ਬੰਦਾ ਕਿਉਂ ਹੈ ਕੰਮ ਗਲਤ ਕੀਤੇ ਨੇ ਕੰਮ ਮਾੜੇ ਕੀਤੇ ਨੇ ਡਰਦਾ ਹੀ ਤਾਂ ਜੇ ਕੰਮ ਸਹੀ ਹੋਣਗੇ ਤਾਂ ਡਰੂ ਕਿਉਂ ਜੇ ਪਾਪ ਕੀਤਾ ਹੀ ਕੋਈ ਨਹੀਂ ਗਲਤ ਕੰਮ ਕੀਤਾ ਹੀ ਕੋਈ ਨਹੀਂ ਫਿਰ ਕਿਉਂ ਡਰਾਂਗੇ ਡਰ ਕਿਸ ਗੱਲ ਦਾ ਡਰ ਪੈਦਾ ਹੀ ਉਦੋਂ ਹੁੰਦੇ ਨੇ ਜਦੋਂ ਗਲਤ ਕੰਮ ਕਰਦੇ ਫਿਰ ਕੋਈ ਡਰਨ ਦੀ ਘਬਰਾਉਣ ਦੀ ਲੋੜ ਹੀ ਨਹੀਂ ਪੈਂਦੀ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ ਜਦੋਂ ਸੱਜਣ ਦੇ ਕੋਲ ਗਏ ਸੀ ਪ੍ਰਥਾਏ ਹੈ ਵੈਸੇ ਤੇ ਸੱਜਣ ਦਾ ਅਰਥ ਹੈ ਗੁਣ ਇੱਥੇ ਸੱਜਣ ਸੱਜਣ ਨੂੰ ਨਹੀਂ ਗਿਆ ਉਸ ਸੱਜਣ ਦਾ ਨਾਮ ਨਹੀਂ ਇਹ ਤੇ ਚਲੋ ਪ੍ਰਚਲਿਤ ਗੱਲ ਇਦਾਂ ਦੀ ਹੈ ਵੀ ਗੁਰੂ ਸਾਹਿਬ ਨੇ ਸੱਜਣ ਦੇ ਜਾ ਕੇ ਸ਼ਬਦ ਉਚਾਰਿਆ ਭਾਵ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਉਹ ਸਾਂਝੀ ਤੇ ਕਹਿ ਦਿੰਦੇ ਆਪਾਂ ਪਰ ਸੱਜਣ ਦਾ ਨਾਮ ਨਹੀਂ ਇੱਥੇ ਸੱਜਣ ਦਾ ਅਰਥ ਹੈ ਗੁਣ ਤੁਹਾਡੀ ਜ਼ਿੰਦਗੀ 'ਚ ਗੁਣਾਂ ਦਾ ਆ ਜਾਣਾ ਸੱਜਣਾਂ ਦਾ ਆਉਣਾ ਹੈ ਤੇ ਜ਼ਿੰਦਗੀ 'ਚੋਂ ਗੁਣਾਂ ਦਾ ਚਲੇ ਜਾਣਾ ਸੱਜਣਾਂ ਦਾ ਚਲੇ ਜਾਣਾ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਚੰਗੇ ਚੰਗੇ ਗੁਣ ਨੇ ਦਇਆ ਸਤ ਸੰਤੋਖ ਦਇਆ ਧਰਮ ਧੀਰਜ ਇਹ ਜਿਹੜੇ ਗੁਣ ਨੇ ਉਹ ਸਮਝ ਲਓ ਉਹਦੀ ਜ਼ਿੰਦਗੀ 'ਚ ਕਿੰਨੇ ਸੱਜਣ ਨੇ ਤੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਔਗਣ ਨੇ ਸਮਝ ਲਓ ਉਹਦੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਕਿੰਨੇ ਨੇ ਉਹਦੇ ਸਾਡੇ ਔਗਣ ਸਾਡੇ ਦੁਸ਼ਮਣ ਨੇ ਅਟਰਾਲੀਆਂ ਤੇ ਲਿਖੀ ਨਹੀਂ ਫਿਰਦੇ ਹੁੰਦੇ ਸੀ ਵੀ ਵੈਰੀ ਤੇਰੇ ਐਬ ਬੰਦੇ ਆ ਐਬ ਦੇ ਜਿਹੜੇ ਤੇਰੇ ਔਗਣ ਨੇ ਤੇਰੇ ਇਹ ਤੇਰੇ ਦੁਸ਼ਮਣ ਨੇ ਤੇ ਜਿਹੜੇ ਗੁਣ ਨੇ ਇਹ ਸਾਡੇ ਸੱਜਣ ਨੇ ਜ਼ਿੰਦਗੀ ਵਿੱਚੋਂ ਗੁਣਾਂ ਦਾ ਚਲੇ ਜਾਣਾ ਸੱਜਣ ਦਾ ਚਲੇ ਜਾਣਾ ਹੈ ਮੰਨ ਲਓ ਮੇਰੀ ਜ਼ਿੰਦਗੀ 'ਚ ਦਇਆ ਸੀ ਧੀਰਜ ਸੀ ਉੱਦਮ ਸੀ ਉੱਦਮ ਕਰਦਾ ਸੀ ਮੈਂ ਸਹਿਜ ਸੀ ਇਹ ਜੇ ਮੇਰੀ ਜ਼ਿੰਦਗੀ 'ਚੋਂ ਗੁਣ ਗਏ ਤੇ ਸਮਝ ਲਓ ਮੇਰੇ ਅਸਲੀ ਸੱਜਣ ਮੇਰੇ ਕੋਲੋਂ ਚਲੇ ਗਏ ਤੇ ਜੇ ਮੇਰੀ ਜ਼ਿੰਦਗੀ 'ਚ ਗੁਣ ਆ ਗਏ ਤੇ ਮੇਰੀ ਜ਼ਿੰਦਗੀ 'ਚ ਸੱਜਣ ਆ ਗਏ ਤੇ ਸਾਰਿਆਂ ਨਾਲੋਂ ਵਧੀਆ ਸੱਜਣ ਕਿਹੜੇ ਨੇ ਗੁਣ ਵੇਖੋ ਆਪਾਂ ਜਿੱਦਾਂ ਸ਼ਬਦ ਪੜ੍ਹਦੇ ਆ ਇੱਕ ਵਾਰ ਸੋਹਣੀ ਲਓ ਚਲੋ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾ ਹੰਪੀ ਵੰਜਾ ਡੂਬਣੀ ਰੋਵਾਂ ਝੀਣੀ ਬਾਣ ਮੇਰੇ ਸੱਜਣ ਗਏ ਹੁਣ ਇੱਥੇ ਸੱਜਣ ਬੰਦਿਆਂ ਨੂੰ ਬਣਾਈ ਜਾਂਦੇ ਵੀ ਸੱਜਣ ਮਤਲਬ ਬੰਦਾ ਮਰ ਗਿਆ ਤੇ ਸੱਜਣ ਮਰ ਗਿਆ ਜਿਹੜੇ ਬੰਦੇ ਦੇ ਯਾਰ ਵੇਲੀ ਸਾਰੇ ਜਿਉਂਦੇ ਰਹਿਣ ਉਹ ਮਤਲਬ ਉਹਦੇ ਸੱਜਣ ਤੇ ਫਿਰ ਹੈ ਹੀ ਨਹੀਂ ਇਹ ਨਹੀਂ ਸ਼ਬਦ ਜਿਹੜਾ ਸੱਜਣਾ ਨਹੀਂ ਲਾਸਟ ਪੰਕਤੀ ਵਿੱਚ ਚੰਗੀ ਤਰ੍ਹਾਂ ਕਲੀਅਰ ਹੋ ਜਾਂਦਾ ਇੱਕ ਵਾਰ ਆ ਸ਼ਬਦ ਸਿੱਧਾ ਸਿੱਧਾ ਫਟਾਫਟ ਸੁਣ ਲਓ ਫਿਰ ਮੈਂ ਗੱਲ ਅੱਗੇ ਕਰਦਾ ਧੰਨ ਜੋਬਣ ਹਰ ਫੁੱਲਣਾ ਧੰਨ ਜੋਬਣ ਹਰ ਫੁੱਲੜਾ ਨਾਠੀਅੜੇ ਦਿਨ ਚਾ ਪੱਬਣ ਕੇਰੇ ਪੱਤ ਜਿਓ ਢਲ ਢੁੱਲ ਜੁਮਣ ਹਾ ਰੰਗ ਮਾਣ ਲੈ ਪਿਆਰੇ ਜਾਂ ਜੋਬਣ ਨਾ ਹੁੱਲਾ ਦਿਨ ਥੋੜਨੇ ਥੱਕੇ ਭਇਆ ਪੁਰਾਣਾ ਚੋਲਾ ਸੱਜਣ ਮੇਰੇ ਰੰਗੋਲੇ ਜਾਏ ਸੁੱਤੇ ਜੀਰਾਣ ਹੰਪੀ ਵੰਜਾ ਡੁੰਮਣੀ ਰਹਾਉ ਦੀ ਪੰਕਤੀ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਜਿਹੜਾ ਉਹ ਰਹਾਉ ਦੀ ਪੰਕਤੀ ਹੁੰਦੀ ਹੈ ਸੈਂਟਰਲ ਆਈਡੀਆ ਜਿਹੜਾ ਸ਼ਬਦ ਦਾ ਸੈਂਟਰਲ ਆਈਡੀਆ ਜਿਹੜਾ ਰਹਾਉ ਦੀ ਪੰਕਤੀ ਹੁੰਦਾ ਇਹਦੇ ਵਿੱਚ ਕਹਿੰਦੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਹੰਪੀ ਵੰਜਾ ਡੁੰਮਣੀ ਰੋਵਾਂ ਝੀਣੀ ਬਾਣ ਬਸ ਪੂਰੇ ਸ਼ਬਦ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਅਖੀਰ ਵਿੱਚ ਕਲੀਅਰ ਹੋ ਜਾਂਦਾ ਵੀ ਸੱਜਣ ਕਹਿੰਦੇ ਕਿਹਨੂੰ ਹੈ ਸੁਣੋ ਕੀ ਨਾ ਸੁਣੇ ਹੀ ਗੋਰੀਏ ਸਾ ਹੋਰੇ ਨਿਤ ਨਾ ਪਿਆ ਹੋਏ ਨਾਨਕ ਸੁੱਤੀ ਪਈਏ ਆਪਾਂ ਰਹਿ ਗਏ ਸੁੱਤੇ ਗੌਰ ਕੀਤਾ ਹੀ ਨਹੀਂ ਧਿਆਨ ਹੀ ਨਹੀਂ ਦਿੱਤਾ ਇਸ ਪਾਸੇ ਗੌਰ ਨਹੀਂ ਕੀਤਾ ਸੁੱਤੇ ਰਹਿ ਗਏ ਨਾਨਕ ਸੁੱਤੀ ਪਈਏ ਨਾਨਕ ਸੁੱਤੀ ਪਈਏ ਜਾਣ ਬਿਰਤੀ ਸਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ ਗਠੜੀ ਕਾਹਦੀ ਗਵਾਚ ਗਈ ਭਾਈ ਬੋਲੋ ਪਿਆਰਿਓ ਬੋਲੋ ਗਠੜੀ ਕਾਹਦੀ ਗਵਾਚ ਗਈ ਗੁਣਾ ਗਵਾਈ ਜ਼ਿੰਦਗੀ ਚੋਂ ਗੁਣ ਗਏ ਗੁਣ ਗਵਾਚ ਗਏ ਤੇ ਫਿਰ ਸੱਜਣ ਕੌਣ ਹੋਏ ਗੁਣ ਜਿਹੜੇ ਸੜ ਗਏ ਖਤਮ ਹੋ ਗਏ ਜਿਹੜੇ ਬੰਦੇ ਦੀ ਜ਼ਿੰਦਗੀ ਚੋਂ ਗੁਣ ਨਿਕਲ ਗਏ ਸੱਜਣ ਗਏ ਹੁਣ ਤੁਸੀਂ ਸੁਣਿਓ ਹੁਣ ਇਹ ਸ਼ਬਦ ਆ ਗਿਆ ਸੱਜਣ ਜਿਹੜਾ ਇਹ ਸ਼ਬਦ ਹੈ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਜਿਹੜੇ ਗੁਣ ਨੇ ਇਹ ਤੇਰੇ ਨਾਲ ਖੜਨੇ ਨੇ ਇਹ ਜਿਹੜੇ ਗੁਣ ਨੇ ਤੇਰੇ ਕੰਮ ਆਉਣੇ ਨੇ ਸਾਰੀ ਜ਼ਿੰਦਗੀ ਤੇ ਜੇ ਗੁਣ ਜ਼ਿੰਦਗੀ ਚੋਂ ਚਲੇ ਗਏ ਲੇਖਾ ਦੇਵੇਗਾ ਦੁਖੀ ਰਹੇਗਾ ਪਰੇਸ਼ਾਨ ਰਹੇਗਾ ਦਿਖਾਵੇ ਨਾ ਕਰਿਆ ਕਰ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਦੋ ਰੂਪ ਨਹੀਂ ਚਾਹੀਦੇ ਚਮਕਦਾ ਤੇ ਕਹਿ ਦਾ ਭਾਂਡਾ ਵੀ ਬਹੁਤ ਹੁੰਦਾ ਹੈ ਕਹਿ ਦਾ ਮਤਲਬ ਪਿੱਤਲ ਦੇ ਭਾਂਡੇ ਜਿਹੜੇ ਹੁੰਦੇ ਹੈ ਅੱਜ ਕੱਲ੍ਹ ਤੇ ਘੱਟ ਜੂਜ ਕਰਦੇ ਆ ਲੋਕ ਪੁਰਾਣੇ ਵੇਲਿਆਂ ਵਿੱਚ ਪਿੱਤਲ ਦੇ ਭਾਂਡੇ ਵੱਡੇ ਵੱਡੇ ਜਿਹੜੇ ਕਹਿ ਦੇ ਹੁੰਦੇ ਸੀ ਤੇ ਉਹ ਕਹਿ ਦੇ ਭਾਂਡਾ ਬਾਹਰੋਂ ਤੇ ਬਹੁਤ ਲਿਸ਼ਕਦਾ ਪਰ ਜੇ ਉਹਨੂੰ ਰਗੜਨ ਲੱਗ ਜਾਈਏ ਕਹਿ ਦੇ ਭਾਂਡੇ ਨੂੰ ਰਗੜੀ ਜਾਓ ਉਨੀ ਕਾਲਖ ਨਿਕਲੀ ਜਾਂਦੀ ਹੈ ਜਿੰਨਾ ਕਹਿ ਦੇ ਭਾਂਡੇ ਨੂੰ ਰਗੜੋਗੇ ਕਾਲਖ ਨਿਕਲਣੀ ਬੰਦ ਨਹੀਂ ਹੁੰਦੀ ਕਹਿੰਦੇ ਕਹਿੰਦੇ ਭਾਂਡੇ ਵਾਂਗੂ ਲੱਗਦਾ ਲਿਸ਼ਕਦਾ ਤੇ ਬਹੁਤ ਹੈ ਪਰ ਕਰੀਏ ਕੀ ਵਿੱਚ ਕਾਲਖ ਹੈ ਆਖੋ ਸਤਨਾਮ ਜਿੰਨਾ ਰਗੜਦੇ ਆ ਗੰਦ ਹੀ ਨਿਕਲਦਾ ਕਾਲਖ ਹੀ ਨਿਕਲਦੀ ਸਾਡੇ ਵਰਗੇ ਲੱਗਦੇ ਚਮਕਦੇ ਹੈ ਆਪਣੇ ਵਰਗੇ ਸੱਜਣ ਸੱਜਣ ਲੱਗਦੇ ਵਧੀਆ ਵਧੀਆ ਵੀ ਕਿਆ ਬਾਤ ਹੈ ਪਰ ਨੇੜੇ ਜਦੋਂ ਆ ਕੇ ਅਗਲਾ ਵੇਖਦਾ ਹੈ ਫਿਰ ਗੁਣ ਨਹੀਂ ਪੱਲੇ ਫਿਰ ਕਮੀ ਹੈ ਫਿਰ ਘਾਟ ਹੈ ਧਿਆਨ ਨਾਲ ਤੁਸੀਂ ਇਹ ਸ਼ਬਦ ਧਿਆਨ ਨਾਲ ਸੁਣੋ ਹਾਂਜੀ ਉਜਲ ਕਹਿਹਾ ਚਿਨ ਗੁਣਾ ਕੋਟਮ ਕਾਲੜੀ ਮਾਸ ਕਹਿ ਜਿਹੜਾ ਕਹਿ ਦਾ ਭਾਂਡਾ ਉਹਨੂੰ ਤੁਸੀਂ ਰਗੜੋ ਤੇ ਜਿੰਨਾ ਕਹਿੰਦੇ ਉਹਨੂੰ ਰਗੜਦੇ ਆ ਉਨਾ ਹੀ ਕਾਲੀ ਸ਼ਾਹੀ ਨਿਕਲਦੀ ਹੈ ਵਿੱਚੋਂ ਮਸ ਸ਼ਾਹੀ ਨਿਕਲਦੀ ਕਾਲੀ ਜਿੰਨਾ ਰਗੜਦੇ ਆ ਉਨੀ ਸ਼ਾਹੀ ਨਿਕਲਦੀ ਸਾਡੇ ਵਰਗੇ ਉੱਤੋਂ ਲਿਸ਼ਕਦੇ ਆ ਜਦੋਂ ਬੰਦਾ ਵੇਖਦਾ ਨੇੜੇ ਫਿਰ ਸ਼ਾਹੀ ਕਾਲਖ ਨਿਕਲਦੀ ਹੈ ਕਹਿੰਦੇ ਡਬਲ ਰੂਪ ਨਹੀਂ ਚਾਹੀਦਾ ਬੰਦਾ ਉੱਤੋਂ ਕੁਝ ਹੋਰ ਹੋਵੇ ਤੇ ਵਿੱਚੋਂ ਕੁਝ ਹੋਰ ਹੋਵੇ ਏਦਾਂ ਨਹੀਂ ਚਾਹੀਦਾ ਇੱਕੋ ਜਿਹਾ ਚਾਹੀਦਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕੰਡ ਕੱਚਿਆ ਜਿੱਦਾਂ ਦਾ ਬਾਹਰੋਂ ਦਿਸਦਾ ਹੈ ਉਦਾਂ ਦੇ ਅਸੀਂ ਵਿੱਚੋਂ ਵੀ ਹੋਈਏ ਜਿੱਦਾਂ ਦੇ ਦਿਸੀਏ ਉਦਾਂ ਦੇ ਵਿੱਚੋਂ ਹੋਈਏ ਧਿਆਨ ਨਾਲ ਹੁਣ ਕਿਰਪਾ ਕਰਕੇ ਸੁਣਿਓ ਗੁਰੂ ਨਾਨਕ ਪਾਤਸ਼ਾਹ ਤੁਲੰਬੇ ਗਏ ਹੈ ਤੇ ਤੁਲੰਬਾ ਜਿਹੜਾ ਹੈ ਉੱਥੇ ਸੱਜਣ ਰਹਿੰਦਾ ਉਹਦਾ ਨਾਮ ਹੈ ਸੱਜਣ ਹੈ ਬੜਾ ਤਕੜਾ ਠੱਕ ਇਸ ਬੰਦੇ ਨੇ ਕੀਤਾ ਕੀ ਹੈ ਧਿਆਨ ਨਾਲ ਸੁਣਿਓ ਵੀਰ ਨੂੰ ਫੋਟੋ ਵਾਲੇ ਨੂੰ ਬੇਨਤੀ ਬਾਅਦ ਚ ਖਿੱਚ ਲਿਓ ਭਾਈ ਸਾਹਿਬ ਬਾਅਦ ਚ ਖਿੱਚ ਲਿਓ ਏਦਾਂ ਹੀ ਬਹਿ ਜਾਓ ਜਦੋਂ ਆਨੰਦ ਸਾਹਿਬ ਪੜਾਂਗੇ ਉਦੋਂ ਫਿਰ ਤੁਹਾਡੇ ਵੱਲ ਫਿਰ ਧਿਆਨ ਜਾਂਦਾ ਕਈਆਂ ਨੇ ਤੁਹਾਡੇ ਕੰਨੀ ਵੇਖੀ ਜਾਣਾ ਬਾਅਦ ਚ ਖਿੱਚ ਲਿਓ ਹਾਂਜੀ ਇੱਧਰ ਸੁਣਿਓ ਪਿਆਰੇ ਸੱਜਣ ਹੈ ਜਿਹੜਾ ਇਹ ਬੰਦਾ ਹੈ ਠੱਗ ਪਰ ਲੋਕਾਂ ਨੂੰ ਲੁੱਟਣ ਵਾਸਤੇ ਇਹਨੇ ਇੱਕ ਪਾਸੇ ਬਣਾਇਆ ਹੈ ਮੰਦਰ ਹਿੰਦੂ ਖੁਸ਼ ਹੋ ਜਾਣਗੇ ਇੱਕ ਪਾਸੇ ਬਣਾਈ ਬੈਠਾ ਮਸੀਤ ਵੀ ਮੁਸਲਮਾਨ ਖੁਸ਼ ਹੋ ਜਾਣਗੇ ਚੋਲਾ ਪੈਰਾਂ ਤੱਕ ਲੰਮਾ ਪਾ ਕੇ ਰੱਖਦਾ ਹੱਥ 'ਚ ਮਾਲਾ ਫੜ ਕੇ ਰੱਖਦਾ ਵੇਖਣ ਨੂੰ ਬੜਾ ਐ ਵਧੀਆ ਸਾਫ ਸੁਥਰਾ ਬਣ ਕੇ ਰਹਿੰਦਾ ਆਲੇ ਦੁਆਲੇ ਬੰਦੇ ਬਹੁਤ ਰੱਖੇ ਹੈ ਸਰਾਂ ਬਹੁਤ ਵੱਡੀ ਬਣਾਈ ਹੋਈ ਹੈ ਇਲਾਕੇ ਵਿੱਚ ਕਿਹਾ ਹੋਇਆ ਵੀ ਜਿਹੜਾ ਵੀ ਕੋਈ ਰਾਤ ਰਹਿਣਾ ਚਾਹੁੰਦਾ ਮੇਰੀ ਸਰਾਂ ਚ ਭੇਜਿਓ ਮੈਂ ਲੋਕਾਂ ਲਈ ਸਹੂਲਤ ਦਿੱਤੀ ਹੈ ਹੁਣ ਬਣਾਇਆ ਹੋਇਆ ਹੈ ਇਸ ਬੰਦੇ ਨੇ ਠੱਗੀ ਮਾਰਨ ਵਾਸਤੇ ਅੱਡਾ ਤੇ ਆਲੇ ਦੁਆਲੇ ਲੋਕ ਨੇ ਜਿਹੜੇ ਉਹ ਹੁਣ ਜੇ ਕੋਈ ਆਉਂਦਾ ਹੈ ਰਿਸ਼ਤੇ ਇਲਾਕੇ ਦੇ ਵਿੱਚੋਂ ਮੁਸਾਫਰ ਲੰਘਣ ਵਾਲੇ ਲੰਘਦੇ ਨਾ ਅੱਜ ਕੱਲ੍ਹ ਵਾਲਾ ਸਮਾਂ ਥੋੜਾ ਹੁੰਦਾ ਸੀ ਵੀ ਅਗਲਾ ਸਵੇਰੇ ਤੁਰਿਆ ਤੇ ਲੰਘ ਜੂ ਸਾਰਾ ਪੰਜਾਬ ਪਰੇ ਦੀ ਪਰੇ ਹਰਿਆਣਾ ਜਾ ਵੜਿਆ ਰਾਜਸਥਾਨ ਗੱਡੀਆਂ ਨੇ ਅੱਜ ਕੱਲ੍ਹ ਉਦੋਂ ਤੇ ਪੈਦਲ ਹੀ ਜਾਣਾ ਹੁੰਦਾ ਜਿੱਥੇ ਰਾਤ ਪੈ ਗਈ ਲੋਕਾਂ ਨੂੰ ਰਹਿਣਾ ਪੈਂਦਾ ਸੀ ਕੋਈ ਨਾ ਕੋਈ ਪਿੰਡ 'ਚ ਲੰਘਦਾ ਵੜਦਾ ਆਇਆ ਹੀ ਰਹਿੰਦਾ ਸੀ ਰਾਤ ਕਟਾਉਣੀ ਪੈਂਦੀ ਸੀ ਕਿਉਂਕਿ ਪੈਦਲ ਜਾਂਦੇ ਸੀ ਲੋਕੀ ਇੱਕ ਪਿੰਡ ਤੋਂ ਬਾਅਦ ਦੂਜਾ ਪਿੰਡ ਬਹੁਤ ਦੂਰ ਪੈਂਦਾ ਸੀ ਅੱਜ ਕੱਲ੍ਹ ਵਾਂਗੂ ਪਾਪੂਲੇਸ਼ਨ ਇੰਨੀ ਹੈ ਨਹੀਂ ਸੀ ਤਾਂ ਕਰਕੇ ਇਹਨੇ ਸਰਾਂ ਬਣਾਈ ਹੈ ਵੀ ਕੋਈ ਆਵੇ ਮੇਰੇ ਕੋਲੇ ਭੇਜ ਦਿਓ ਉਹ ਇਦਾਂ ਹੀ ਹੋਇਆ ਲੋਕ ਭੇਜ ਦਿਆ ਕਰਨ ਇਹ ਫਿਰ ਕੀ ਕਰਦਾ ਸੀ ਵੀ ਬੰਦਾ ਵੇਖ ਲੈਂਦਾ ਸੀ ਜੇ ਤੇ ਲੱਗਦਾ ਵੀ ਜਮਾ ਹੀ ਇਹਦੇ ਪੱਲੇ ਕੱਖ ਨਹੀਂ ਉਹ ਤੇ ਰਾਤ ਕੱਟਦਾ ਤੇ ਚਲੇ ਜਾਂਦਾ ਤੇ ਜੇ ਕਿਤੇ ਦੀ ਸਰਾਂ ਚ ਆ ਕੇ ਰੁਕਦਾ ਸੀ ਕੋਈ ਵਪਾਰੀ ਪੈਸੇ ਵਾਲਾ ਬੰਦਾ ਜਾਂ ਕੋਈ ਸਮਾਨ ਲੈ ਕੇ ਆਇਆ ਇਹ ਫਿਰ ਰਾਤ ਨੂੰ ਉਹਦੇ ਖਾਣੇ ਦੇ ਵਿੱਚ ਬੇਹੋਸ਼ੀ ਵਾਲੀ ਦਵਾ ਪਾ ਦਿੰਦੇ ਅਗਲਾ ਬੇਹੋਸ਼ ਹੋ ਜਾਂਦਾ ਸਵੇਰੇ ਉਹਦਾ ਸਮਾਨ ਚੱਕ ਲੈਂਦੇ ਬਾਅਦ 'ਚ ਜਦੋਂ ਬੇਹੋਸ਼ ਹੁੰਦਾ ਸਵੇਰੇ ਰੌਲਾ ਪਾਉਂਦਾ ਉਹਨਾਂ ਵੇਲਿਆਂ ਦੇ ਵਿੱਚ ਜੇ ਕਿਤੇ ਬਾਹਰ ਕਿਤੇ ਸ਼ਿਕਾਇਤ ਵੀ ਕਰਦਾ ਉੱਥੇ ਨੇੜੇ ਤੇੜੇ ਚੌਧਰੀ ਕੋਲ ਕਿਸੇ ਕੋਲ ਜਾ ਕੇ ਸ਼ਿਕਾਇਤ ਕਰਦਾ ਇਹ ਪੈਸਾ ਪੂਸਾ ਦੇ ਕੇ ਇਹਨੇ ਆਪਣੀ ਸੈਟਿੰਗ ਕੀਤੀ ਹੋਈ ਹੈ ਭਾਵ ਕਿ ਉਹਨਾਂ ਵੇਲਿਆਂ ਦੀਆਂ ਸਰਕਾਰਾਂ ਤੱਕ ਪਹੁੰਚ ਹੈ ਸੈਟਿੰਗ ਕਰਕੇ ਰੱਖੀ ਹੋਈ ਹੈ ਕੋਈ ਇਹਨੂੰ ਖੜਦਾ ਨਹੀਂ ਕੋਈ ਕੁਛ ਕਹਿੰਦਾ ਨਹੀਂ ਜੇ ਤੇ ਹੋਵੇ ਮਾੜਾ ਮੋਟਾ ਬੰਦਾ ਫਿਰ ਤੇ ਬੇਹੋਸ਼ ਕਰ ਦਿੰਦਾ ਜੇ ਪਤਾ ਹੋਵੇ ਵੀ ਬੰਦਾ ਕੋਈ ਵੱਡਾ ਹੈ ਜ਼ਿਆਦਾ ਲੁੱਟਿਆ ਜਾ ਸਕਦਾ ਕੋਈ ਸੋਨਾ ਹੀਰਿਆਂ ਦਾ ਵਪਾਰੀ ਕੋਈ ਆਇਆ ਹੈ ਫਿਰ ਇਹ ਕੀ ਕਰਦਾ ਫਿਰ ਖਾਣੇ ਦੇ ਵਿੱਚ ਜ਼ਹਿਰ ਪਾ ਦਿੰਦਾ ਜਿਹੜਾ ਬੰਦਾ ਖਾਂਦਾ ਹੈ ਮਰ ਜਾਂਦਾ ਹੈ ਉਹਦਾ ਸਾਰਾ ਕੁਝ ਲੁੱਟ ਕੇ ਲਾਸ਼ ਜਿਹੜੀ ਹੈ ਰਾਤੋ ਰਾਤ ਦਫ਼ਨ ਕਰ ਦਿੰਦੇ ਖੂਹ ਬਣਾਇਆ ਖੂਹ 'ਚ ਸਿੱਟਦੇ ਲਾਸ਼ ਪਤਾ ਹੀ ਨਹੀਂ ਲੱਗਦਾ ਖੁਰਦ ਬੁਰਦ ਕਰ ਦਿੰਦਾ ਸਾਰਾ ਕੁਛ ਲਓ ਜੀ ਗੁਰੂ ਨਾਨਕ ਪਾਤਸ਼ਾਹ ਆਏ ਹੁਣ ਉਹ ਠੱਗ ਸਿਰੇ ਦਾ ਤੇ ਇੱਧਰ ਸਾਡਾ ਬਾਬਾ ਵੀ ਸਿਰੇ ਦਾ ਪਤਾ ਹੈ ਵੀ ਜੇ ਹੁਣ ਗੁਰੂ ਸਾਹਿਬ ਜਦੋਂ ਆਉਂਦੇ ਹੈ ਤੇ ਉਹ ਜਦੋਂ ਉਹਦੇ ਨਾਲ ਵਾਰਤਾਲਾਪ ਹੁੰਦੀ ਹੈ ਉਹ ਜਦੋਂ ਪੁੱਛਦੇ ਵੀ ਰਾਤ ਰਹਿਣਾ ਕਿਤੇ ਕਿਤੇ ਇੱਥੇ ਸਰਾਂ ਬਣੀ ਅੱਗੇ ਤੋਂ ਅੱਗੇ ਖਬਰ ਮਿਲੀ ਹੋਈ ਹੈ ਗੁਰੂ ਸਾਹਿਬ ਨੂੰ ਪਤਾ ਹੈ ਹੁਣ ਉਹਦੀ ਸਰਾਂ 'ਚ ਜਾਣ ਲੱਗੇ ਤੇ ਆਪ ਆਇਆ ਚੱਲ ਕੇ ਬਾਹਰ ਹੁਣ ਹਿੰਦੂਆਂ ਨੂੰ ਪ੍ਰਭਾਵਿਤ ਕਰਨ ਲਈ ਮੰਦਿਰ ਬਣਾਈ ਫਿਰਦਾ ਮੁਸਲਮਾਨਾਂ ਨੂੰ ਪ੍ਰਭਾਵਿਤ ਕਰਨ ਲਈ ਮਸੀਤ ਬਣਾਈ ਫਿਰਦਾ ਹੁਣ ਇਹ ਬੰਦੇ ਇਦਾਂ ਦੇ ਹੁੰਦੇ ਨੇ ਸਾਰੇ ਨਿਸ਼ਾਨ ਲਾ ਲਓ ਹਿੰਦੂਆਂ ਵਾਲਾ ਵੀ ਲਾ ਲਓ ਸਿੱਖਾਂ ਵਾਲਾ ਵੀ ਸਾਡੇ ਵਾਲੇ ਕਹਿਣਗੇ ਇੱਕ ਓੰਕਾਰ ਵੀ ਤੇ ਲਾਈ ਫਿਰਦੇ ਯਾਰ ਉਦੋਂ ਈਸਾਈਆਂ ਵਾਲਾ ਵੀ ਲਾ ਲਓ ਇਸੇ ਤਰ੍ਹਾਂ ਜਿਹੜਾ ਮੁਸਲਮਾਨਾਂ ਦਾ ਨਿਸ਼ਾਨ ਹੈ ਉਹ ਵੀ ਲਾ ਲਓ ਹਿੰਦੂਆਂ ਵਾਲਾ ਓਮ ਲਾ ਲਓ ਆਪਣੇ ਵਾਲਾ ਇੱਕ ਓੰਕਾਰ ਲਾ ਲਓ ਅਗਲਾ ਫਿਰ ਖੁਸ਼ ਹੋ ਜਾਂਦਾ ਇਹਦੇ ਨਾਲ ਵੀ ਸਾਡੇ ਵਾਲਾ ਵੀ ਗੱਲ ਕਰਦੇ ਨੇ ਸਾਡੀ ਵੀ ਕਰਦੇ ਨੇ ਸਾਡੀ ਵੀ ਕਰਦੇ ਨੇ ਤੇ ਅੱਜ ਕੱਲ੍ਹ ਦੇ ਵੀ ਇੱਦਾਂ ਹੀ ਜਿਹੜੇ ਬੰਦੇ ਦੇਹਧਾਰੀ ਉਹ ਕਿਤੇ ਰਾਮ ਜੀ ਦੀ ਗੱਲ ਸੁਣਾ ਲੈਂਦੇ ਨੇ ਹਿੰਦੂਆਂ ਨੂੰ ਖੁਸ਼ ਕਰ ਲੈਂਦੇ ਨੇ ਬਾਬੇ ਨਾਨਕ ਦੀ ਵਿੱਚ ਦੀ ਸਾਖੀ ਸੁਣਾਉਂਦੇ ਨੇ ਸਿੱਖ ਵੀ ਖੁਸ਼ ਹੋ ਜਾਂਦੇ ਉੱਥੇ ਤੇ ਬਾਣੀ ਦੀਆਂ ਗੱਲਾਂ ਕਰਦੇ ਨੇ ਪਰ ਉਹ ਚੋਗਾ ਪਾਉਂਦੇ ਆ ਬਾਣੀ ਦਾ ਉਹ ਤੈਨੂੰ ਵਿਖਾਉਣ ਲਈ ਹੈ ਜਿਹੜੇ ਬੰਦੇ ਮੱਛੀ ਫੜਨ ਜਾਂਦੇ ਆ ਉਹ ਆਟੇ ਦੇ ਉਹਦੇ ਕੁੰਡੀ ਦੇ ਉੱਤੇ ਆਟਾ ਲਾ ਲੈਂਦੇ ਆ ਤੇ ਹੁਣ ਮੱਛੀ ਤੇ ਵਿਚਾਰੀ ਇਹੀ ਸੋਚਦੀ ਹੋਣੀ ਹੈ ਵੀ ਕਿੰਨਾ ਚੰਗਾ ਬੰਦਾ ਮੇਰੇ ਲਈ ਆਟਾ ਸਿੱਟਿਆ ਹੈ ਉੱਤੋਂ ਉੱਤੋਂ ਤੇ ਇੰਝ ਲੱਗਦਾ ਵੀ ਬੰਦਾ ਬਹੁਤ ਭਲਾ ਮਾਨਸ ਹੈ ਹੁਣ ਆਟਾ ਦਿਸਦਾ ਪਰ ਵਿੱਚ ਜਿਹੜੀ ਲੱਗੀ ਹੈ ਕੁੰਡੀ ਉਹ ਨਹੀਂ ਦਿਸਦੀ ਇਹ ਜਿਹੜੀ ਬਾਣੀ ਨੂੰ ਵਰਤਦੇ ਆ ਤੇ ਆਟੇ ਵਾਂਗੂ ਵਰਤਦੇ ਆ ਬਾਣੀ ਸਾਨੂੰ ਪੜ੍ਹ ਪੜ੍ਹ ਕੇ ਵੀ ਸਿਰਸੇ ਵਾਲੇ ਵੀ ਬਾਣੀ ਵੀ ਪੜ੍ਹਦੇ ਵੀ ਆਹ ਵੀ ਬਾਬੇ ਬਾਣੀ ਵੀ ਪੜ੍ਹਦੇ ਜੀ ਦੇਖੋ ਜੀ ਉਹ ਸਾਡੇ ਵਰਗਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਬਾਣੀ ਨੂੰ ਕਾਹਦੇ ਲਈ ਵਰਤਦੇ ਆ ਕਿਵੇਂ ਵਰਤਦੇ ਆ ਜਿਵੇਂ ਕੁੰਡੀ 'ਚ ਫਸਾਉਣ ਲਈ ਲੋਕ ਆਟਾ ਵਰਤਦੇ ਆ ਆਟੇ ਵਾਂਗੂ ਵਰਤਦੇ ਹੁਣ ਸਾਡੇ ਵਰਗਾ ਫਸ ਜਾਂਦਾ ਵੀ ਯਾਰ ਬਾਣੀ ਦੀ ਗੱਲ ਕਰ ਉਹ ਬਾਣੀ ਫਸਾਉਣ ਲਈ ਹੈ ਉਹ ਤੇਰੇ ਲਈ ਇੱਦਾਂ ਥੋੜਾ ਵੀ ਤੈਨੂੰ ਕੋਈ ਅਕਲ ਦੇਣ ਵਾਸਤੇ ਜਾਂ ਸਮਝ ਦੇਣੀ ਹੈ ਤੈਨੂੰ ਉਹਦਾ ਇੱਦਾਂ ਬਸ ਫਸ ਜਾਣਾ ਸਾਡੇ ਵਰਗਿਆਂ ਨੇ ਜਾ ਕੇ ਹੁਣ ਹਿੰਦੂਆਂ ਵਾਲਾ ਬਣਾਈ ਫਿਰਦੇ ਨੇ ਮੰਦਿਰ ਉੱਥੇ ਠਾਕੁਰ ਦੁਆਰਾ ਮੁਸਲਮਾਨਾਂ ਵਾਲੀ ਮਸੀਤ ਬਣਾਈ ਫਿਰਦਾ ਹਰੇਕ ਆਵੇ ਗੁਰੂ ਨਾਨਕ ਪਾਤਸ਼ਾਹ ਗਏ ਬਹੁਤ ਹੀ ਪੈਰਾਂ 'ਚ ਡਿੱਗੀ ਜਾਵੇ। ਧੰਨ ਭਾਗ ਮੇਰੇ ਮਰਦਾਨਾ ਨਾਲ ਵਿਆਹ ਤੇ, ਧੰਨ ਭਾਗ ਅੱਜ ਤੇ ਮੈਨੂੰ ਰੱਬ ਦੇ ਦਰਸ਼ਨ ਹੋ ਗਏ, ਅੱਜ ਤੇ ਮੈਨੂੰ ਪ੍ਰਤੱਖ ਰੱਬ। ਇਹੋ ਜਿਹੇ ਪਖੰਡੀ ਜਿਹੜੇ ਨੇ ਬੋਲਦੇ ਵੀ ਬਹੁਤ ਮਿੱਠਾ ਹੁੰਦੇ, ਉੱਤੋਂ ਉੱਤੋਂ ਸ਼ਬਦ ਜਾਲ ਐਸਾ ਸਿੱਟਦੇ ਐ ਹਰੇਕ ਬੰਦਾ ਫਸ ਜਾਂਦਾ, ਇੰਨਾ ਮਿੱਠਾ ਬੋਲਦਾ ਹੈ ਪੈਰਾਂ 'ਚ ਹੀ ਡਿੱਗੀ ਜਾਂਦਾ, ਹਾਥੀ ਜੋੜੀ ਜਾਂਦਾ। ਧੰਨ ਭਾਗ ਧੰਨ ਭਾਗ ਹੀ ਕਰੀ ਜਾਂਦਾ, ਮਰਦ ਵੇਖੀ ਜਾਂਦੇ ਵੀ ਕੀ ਕੁਛ ਕਰਦਾ ਹੈ। ਹੁਣ ਦਫਾਂਗੀ ਜੇ ਬੰਦੇ ਕਿੱਥੇ ਖੜ ਸਕਦੇ ਹੁੰਦੇ। ਹੁਣ ਜੇ ਤੁਸੀਂ ਅੱਜ ਸਮਝ ਸਮਝ ਦਾ ਪੱਧਰ ਥੋੜ੍ਹਾ ਜਿਹਾ ਵਧਾ ਲਓ ਮੇਰਿਓ ਵੀਰੋ ਭਾਈ, ਜਰਾ ਕੁ ਜੇ ਦਿਮਾਗ ਕੰਮ ਕਰਨ ਲੱਗ ਜੇ, ਜੇ ਬੰਦਾ ਤੁਹਾਡੇ ਸਾਹਮਣੇ ਐਵੇਂ ਤੁਹਾਡੀ ਚਾਪਲੂਸੀ ਜੀ ਕਰੇ, ਤੁਹਾਨੂੰ ਉਹਦੀ ਪਤਾ ਲੱਗ ਜੂ ਵੀ ਇਹ ਬੰਦਾ ਨਾ ਐਵੇਂ ਆਟਾ ਐਵੇਂ ਹੀ ਇਹ ਮੱਖਣ ਲਾਉਣ ਵਾਲਾ ਬੰਦਾ, ਇੱਦਾਂ ਕਹਿੰਦੇ ਨੀ ਆਪਾਂ ਵੀ ਇਹ ਤੇ ਐਵੇਂ ਹੀ ਪੰਪ ਮਾਰਦਾ, ਪਤਾ ਲੱਗ ਜਾਂਦਾ ਉਹਦਾ ਹੀ, ਸਮਝਣ ਵਾਲਾ ਬੰਦਾ ਫੱਟ ਸਮਝ ਜਾਂਦਾ। ਨਿਕੰਮਾ ਜਿਹੜਾ ਫੁਕਰਾ ਬੰਦਾ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਬੰਦਾ ਮੈਨੂੰ ਐਵੇਂ ਹੀ ਛੱਡੀ ਜਾਂਦਾ, ਐਵੇਂ ਹੀ ਮੈਨੂੰ ਇਹ ਹੱਥਾਂ ਤੇ ਚੜਾਉਣਾ ਚਾਹੁੰਦਾ। ਜਿਹੜਾ ਬੰਦਾ ਫੁਕਰਾ ਹੋਵੇ ਉਹਨੂੰ ਨਹੀਂ ਪਤਾ ਲੱਗਦਾ ਵੀ ਫੂਕ ਭਰੀ ਜਾ ਰਹੀ ਹੈ, ਤੇ ਜਿਹੜਾ ਜੈਨੂਅਨ ਬੰਦਾ ਥੋੜਾ ਜਿਹਾ ਦਿਮਾਗ ਰੱਖਦਾ, ਸੋਚ ਦਾ ਪੱਧਰ ਜਿਹਦਾ ਵਧੀਆ, ਉਹ ਉਹਦੇ ਹਿਸਾਬ ਲਾ ਲੈਂਦਾ ਵੀ ਜਿਹੜਾ ਪੈਰਾਂ 'ਚ ਡਿੱਗੀ ਜਾਂਦਾ ਐਵੇਂ ਨਹੀਂ ਡਿੱਗਦਾ, ਮਤਲਬ ਕਢਾਏਗਾ ਆਪਣਾ, ਇਹ ਐਵੇਂ ਨਹੀਂ ਡਿੱਗਦਾ। ਉਹ ਬੰਦਾ ਫਿਰ ਧਿਆਨ ਰੱਖਦਾ, ਸਮਝਦਾ ਪੱਧਰ ਹੈ ਜਿਹਦਾ, ਉਹ ਬੰਦਾ ਫਸਦਾ ਥੋੜੋ ਹੈ। ਹੁਣ ਉੱਥੇ ਗੁਰੂ ਨਾਨਕ ਪਾਤਸ਼ਾਹ ਜਦੋਂ ਜਾਂਦੇ ਆ ਤੇ ਉੱਥੇ ਤੇ ਫਿਰ ਉਹਨਾਂ ਸਾਹਮਣੇ ਬੰਦਾ ਕਿਹੜਾ ਹੈ ਜਿਹੜਾ ਉਹਨਾਂ ਨਾਲ ਠੱਗੀ ਮਾਰ ਜੇ, ਉਹਨਾਂ ਦੇ ਸਾਹਮਣੇ ਜਾ ਕੇ ਉਹ ਐਡਾ ਪੱਧਰ ਹੀ ਐਸਾ ਉੱਚਾ, ਪੌਣੇ 9 ਸਾਲ ਦੀ ਉਮਰ 'ਚ ਜਿਨ੍ਹਾਂ ਨੇ ਜਨੇਊ ਪਾਉਣ ਤੋਂ ਮਨਾ ਕਰਤਾ ਵੀ ਮੈਂ ਨਹੀਂ ਪਾਉਂਦਾ, ਕਹਿੰਦੇ ਪਾ ਦਿਓ ਪਰ ਮੇਰੀ ਭੈਣ ਨੂੰ ਪਾਓ ਪਹਿਲਾਂ। ਮੇਰੀ ਭੈਣ ਨੇ ਜਨੇਊ ਨਹੀਂ ਪਾਇਆ, ਮੇਰੀ ਮਾਂ ਨੇ ਨਹੀਂ ਪਾਇਆ, ਪੰਡਤਾਂ ਮੈਂ ਕਿਉਂ ਪਾਵਾਂ। ਉਹ ਕਹਿੰਦੇ ਨਾਨਕ ਤੈਨੂੰ ਜਨੇਊ ਪਾਉਣਾ ਪੈਣਾ ਕਿਉਂਕਿ ਬੰਦੇ ਪਾ ਸਕਦੇ ਆ, ਬੀਬੀ ਨਹੀਂ ਪਾ ਸਕਦੀ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ, ਮੇਰੀ ਭੈਣ ਲਈ ਨਹੀਂ, ਮੈਂ ਨਹੀਂ ਇਹ ਧਰਮੀ ਬਣਨਾ, ਮੈਨੂੰ ਵੀ ਨਹੀਂ ਚਾਹੀਦਾ ਇਹ ਧਰਮ, ਚੱਕ ਆਪਦਾ ਜਨੇਊ ਮੈਂ ਨਹੀਂ ਪਾਉਣਾ, ਪਵਾਉਣਾ ਤੇ ਸਾਰਿਆਂ ਨੂੰ ਪਵਾ, ਨਹੀਂ ਤੇ ਰਹਿਣ ਹੀ ਦੇ, ਮੇਰੀ ਮਾਂ ਵੀ ਵਾਂਝੀ ਰਹੇਗੀ, ਮੇਰੀ ਭੈਣ ਵੀ ਵਾਂਝੀ ਰਹੇਗੀ, ਮੈਂ ਕਿਉਂ ਬਣਾ ਫਿਰ। ਕਿਉਂਕਿ ਹਿੰਦੂ ਬੀਬੀਆਂ ਜਨੇਊ ਨਹੀਂ ਪਾ ਸਕਦੀਆਂ, ਇਕੱਲਾ ਹਿੰਦੂ ਮਰਦ ਪਾ ਸਕਦਾ, ਹਿੰਦੂ ਬੀਬੀ ਨਹੀਂ ਜਨੇਊ ਪਾ ਸਕਦਾ। ਗੁਰੂ ਨਾਨਕ ਪਾਤਸ਼ਾਹ ਸਾਹਮਣੇ ਖੜੇ ਕਿਹੜਾ, ਆਪਣੇ ਵਰਗੇ ਬੰਦੇ ਜਿਹੜੇ ਨੇ ਉਹ ਬੜੀ ਛੇਤੀ ਫੂਕ ਚ ਆ ਜਾਂਦੇ। ਗੁਰੂ ਸਾਹਿਬ ਨੇ ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਏ, ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ। ਕਹਿੰਦੇ ਕਈ ਬੰਦੇ ਤੇ ਫੂਕ ਦੇ ਭਰੇ ਹੋਏ ਆ, ਇੱਥੇ ਜ਼ਮੀਨ ਦੀ ਫੂਕ ਭਰੀ ਪਈ ਹੈ ਵੀ ਬੜੀ ਜ਼ਮੀਨ ਹੈ, ਆਪਣੇ ਆਪ ਨੂੰ ਸੋਹਣੇ ਆ ਵੀ ਬੜੇ ਸੋਹਣੇ ਆ, ਇਹ ਬੜੀ ਫੂਕ ਭਰੀ ਹੈ। ਕਈਆਂ ਦੇ ਵਿੱਚ ਇਦਾਂ ਦਾ ਪੈਸੇ ਦਾ ਗੁਮਾਨ ਹੈ, ਉਹ ਕਹਿੰਦੇ ਬੜੀ ਫੂਕ ਭਰੀ ਹੈ, ਪਰ ਕਹਿੰਦੇ ਐਂ ਗਿੱਠ ਉੱਚਾ ਤੁਰਦਾ ਬੰਦਾ ਧਰਤੀ ਤੋਂ ਆਕੜ ਆਕੜ ਕੇ, ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀ ਹੈ, ਕਿਸੇ ਦੀ ਸੁਣਦਾ ਨਹੀਂ, ਕਿਸੇ ਦੀ ਜਿੰਨਾ ਮਰਜ਼ੀ ਸਮਝਾਈ ਜੋ ਸੁਣਦਾ ਨਹੀਂ, ਗੱਲ ਨਹੀਂ ਸਮਝਦਾ, ਪਰ ਜਿੱਦੇ ਕਹਿੰਦੇ ਆਉਂਦਾ ਅੰਤਮ ਸਮਾਂ, ਨਾਨਕ ਵੇਖੈ ਆਪ, ਮਾਲਕ ਆਪ ਵੇਖ ਰਿਹਾ ਵੀ ਕੀ ਕੁਝ ਕਰਦਾ ਹੈ। ਜਿੱਦੇ ਫੂਕ ਜੀ ਨਿਕਲਦੀ ਹੈ, ਗੁਬਾਰੇ 'ਚ ਭਰੀ ਹੋਵੇ ਫੂਕ, ਫਿਰ ਐਂ ਉੱਡਦਾ ਹੈ, ਜੇ ਨਿਕਲ ਜੇ ਫਿਰ ਉਹ ਚਿਪਕਿਆ ਪਿਆ ਹੁੰਦਾ ਧਰਤੀ ਉੱਤੇ। ਜਿੱਦੇ ਫਿਰ ਆਪਣੇ ਵਰਗਾ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਛੱਡਦਾ ਸੀ, ਜਿੱਦੇ ਫਿਰ ਮੰਜੀ ਤੇ ਪਿਆ ਹੁੰਦਾ, ਆਲੇ ਦੁਆਲੇ ਫਿਰ ਪਾਵਿਆਂ ਦੇ ਥੱਲੇ ਭਰ ਕੇ ਪਾਣੀ ਦੀਆਂ ਕੌਲੀਆਂ ਰੱਖ ਨਹੀਂ ਦਿੰਦੇ, ਜਾਂ ਤੇਲ ਦੀਆਂ ਰੱਖ ਦੇਣਗੇ, ਸਰੋਂ ਦੇ ਤੇਲ ਦੀਆਂ ਜਾਂ ਪਾਣੀ ਦੀਆਂ ਕੌਲੀਆਂ ਚਾਰੇ ਪਾਵਿਆਂ ਥੱਲੇ ਰੱਖ ਦਿੰਦੇ ਆ। ਮਰਿਆ ਹੁੰਦਾ ਜਦੋਂ ਬੰਦਾ, ਉਹ ਕਿਉਂ ਰੱਖਦੇ ਆ ਭਲਾ, ਰਾਤ ਰੱਖਣਾ ਪੈ ਜੇ ਮੁਰਦਾ ਤੇ ਪਾਣੀ ਦੀਆਂ ਕੌਲੀਆਂ ਪਾਵਿਆਂ ਥੱਲੇ ਕਿਉਂ ਰੱਖਦੇ ਐ ਭਲਾ, ਕਿਉਂ? ਕੀੜੀਆਂ ਚੜ੍ਹਨਗੀਆਂ, ਹੋਰ ਸਿੱਧਾ ਹੀ ਹੈ ਵੀ ਮਰਿਆ ਇਹਨੂੰ ਕੀੜੀਆਂ ਖਾ ਜਾਣਗੀਆਂ। ਵੱਡਿਆ ਸੂਰਮਿਆਂ, ਤੈਨੂੰ ਤੇ ਕੀੜੀਆਂ ਹੀ ਖਾ ਜਾਣਗੀਆਂ ਜੇ ਨਾ ਪਾਣੀ ਰੱਖੀਏ, ਬਣਿਆ ਫਿਰਦਾ ਸੂਰਮਾ। ਆਹ ਨਿਕਲ ਗਈ ਨਾ ਫੂਕ, ਵੇਖੋ ਫਿਰ ਹੁਣ ਵੱਡੇ ਅਸੀਂ, ਅਸੀਂ ਸੋਚਦੇ ਹਾਂ ਵੀ ਇੰਨੀ ਜ਼ਮੀਨ ਹੈ ਜੀ ਮੇਰੀ, ਐਡਾ ਘਰ ਹੈ ਜੀ ਮੇਰਾ, ਇੰਨਾ ਕੁਛ ਹੈ ਜੀ ਮੇਰੇ ਕੋਲ। ਕਹਿੰਦੇ ਇੱਕ ਉਹ ਵੇਖਦਾ ਸਭ ਕੁਛ, ਫੂਕ ਕਢਾਏ ਢਹਿ ਪਵੈ। ਤੇ ਜਿਹੜਾ ਬੰਦਾ ਸਮਝਦਾਰ ਹੈ ਉਹ ਬੰਦਾ ਤੇ ਇਹਨਾਂ ਚੀਜ਼ਾਂ ਦਾ ਮਾਣ ਨਹੀਂ ਕਰਦਾ ਵੀ ਠੀਕ ਹੈ ਯਾਰ ਘਰ ਬਣ ਗਿਆ ਵਧੀਆ, ਲੋਕਾਂ ਵਰਗਾ ਘਰਾਂ ਵਰਗਾ ਘਰ ਹੈ, ਮੇਰੇ ਤੋਂ ਵੀ ਬੜੇ ਅੱਗੇ ਪਏ ਆ, ਦੁਨੀਆਂ ਬਥੇਰੀ ਪਈ, ਠੀਕ ਹੈ 10 ਕਿੱਲੇ ਜ਼ਮੀਨ ਪਿਓ ਦੇ ਗਿਆ, 2-3 ਕਿੱਲੇ ਆਪ ਖਰੀਦ ਲਈ, ਕਿਹੜੀ ਗੱਲ ਹੈ, ਚੱਲ ਯਾਰ 50 ਕਿੱਲੇ ਐ ਇੱਥੇ 500 ਕਿੱਲੇ ਵਾਲੇ ਬਥੇਰੇ ਐ 5000 ਏਕੜ ਜ਼ਮੀਨ ਵਾਲੇ ਵੀ ਜੱਟ ਹੈ ਬੰਦੇ ਜ਼ਿਮੀਂਦਾਰ ਕਈ 5000 ਏਕੜ ਵਾਲੇ ਵੀ ਹੈ 20 20 30000 ਸਾਡੇ ਸਿੱਖ ਭਰਾ ਅਮਰੀਕਾ ਵਿੱਚ 30 30000 ਕਿੱਲਾ ਜ਼ਮੀਨ ਦਾ ਇਦਾਂ ਦੇ ਬੰਦੇ ਵੀ ਹੈ ਤਾਂ ਕਰਕੇ ਕਿਹੜੀ ਕਿੱਡੀ ਕੁ ਵੱਡੀ ਗੱਲ ਹੈ ਆਪਣੇ ਆਪ ਨੂੰ ਵੀ ਮੇਰੇ ਗੱਡੀ ਖੜੀ ਹੈ ਅਗਲਾ ਕਹਿੰਦਾ ਲੋਕਾਂ ਦੇ ਹੈਲੀਕਾਪਟਰ ਖੜੇ ਘਰਾਂ ਦੇ ਵਿੱਚ ਜਹਾਜ਼ ਆਪਣੇ ਖੜੇ ਕਾਹਦੀ ਫੂਕ ਪਰ ਹੰਕਾਰ ਕਾਹਦਾ ਭਾਈ ਇਸੇ ਤਰ੍ਹਾਂ ਹੁਣ ਜੇ ਕੋਈ ਬੰਦਾ ਐ ਪੈਰਾਂ 'ਚ ਡਿੱਗੀ ਜਾਵੇ ਜਾਂ ਬਾਹਲਾ ਗੱਲਾਂ ਕਰੇ ਤੇ ਕਿਵੇਂ ਨੇੜੇ ਤੇੜੇ ਵੀ ਨਹੀਂ ਆਉਂਦੀ ਜੀ ਇਹ ਗੱਲ ਤੇ ਆਉਣੀ ਵੀ ਚਾਹੀਦੀ ਵੀ ਨਹੀਂ ਸਮਝਦਾਰ ਬੰਦੇ ਦੇ ਗੱਲ ਨੇੜੇ ਤੇੜੇ ਕੋਈ ਜੋ ਮਰਜ਼ੀ ਕਰੀ ਜਾਵੇ ਆਉਣਾ ਨਹੀਂ ਚਾਹੀਦਾ ਕਿਸੇ ਦੀ ਚਾਪਲੂਸੀ ਵਿੱਚ ਕਿਸੇ ਦੀਆਂ ਗੱਲਾਂ ਵਿੱਚ ਹੁਣ ਗੁਰੂ ਨਾਨਕ ਪਾਤਸ਼ਾਹ ਨਾਲ ਇਹ ਕਰਦਾ ਮਹਾਰਾਜ ਧੰਨ ਭਾਗ ਦਰਸ਼ਨ ਦੇ ਤੇ ਸਾਧੂਆਂ ਦੇ ਦਰਸ਼ਨ ਹੋ ਗਏ ਮੇਰੇ ਧੰਨ ਭਾਗ ਮਹਾਰਾਜ ਕਹੀ ਜਾਂਦੇ ਚੱਲ ਚੱਲ ਅੰਦਰ ਚਲੇ ਅੰਦਰ ਬੈਠੇ ਪੈਰਾਂ ਤੇ ਡਿੱਗਦਾ ਅਪਰਾਧੀ ਦੂਣਾ ਨੇ ਦੂਣੇ ਨਿਵਦੇ ਨੇ ਇਹੋ ਜਿਹੇ ਬੰਦੇ ਲਓ ਜੀ ਅੰਦਰ ਲੈ ਗਿਆ ਬਿਠਾ ਕੇ ਫਟਾਫਟ ਬੰਦੇ ਆਏ ਪਾਣੀ ਲਓ ਜੀ ਚੱਲ ਮਾਰ ਕੇ ਛਕੀ ਛਕ ਕੇ ਥੋੜੇ ਚਿਰ ਬਾਅਦ ਦੁੱਧ ਲੈ ਕੇ ਆ ਕੇ ਦੁੱਧ ਛਕੋ ਜੀ ਮਾਰ ਕਹਿੰਦੇ ਨਹੀਂ ਛਕ ਲੈ ਜੋ ਉਹ ਦੁੱਧ ਲੈ ਗਏ ਫਿਰ ਥੋੜੇ ਕੁ ਬਾਅਦ ਕਹਿੰਦੇ ਪ੍ਰਸ਼ਾਦਾ ਲੈ ਕੇ ਆ ਗਏ ਕਹਿੰਦੇ ਜੀ ਪ੍ਰਸ਼ਾਦਾ ਛਕ ਲਓ ਗੁਰੂ ਸਾਹਿਬ ਕਹਿੰਦੇ ਪ੍ਰਸ਼ਾਦਾ ਵੀ ਨਹੀਂ ਛਕਣਾ ਉਹ ਜਦੋਂ ਪ੍ਰਸ਼ਾਦਾ ਮੋੜ ਕੇ ਲੈ ਕੇ ਗਏ ਬੜੇ ਬੰਦੇ ਕਹਿੰਦੇ ਛਕ ਲਓ ਮਹਾਰਾਜ ਥੋੜਾ ਜਿਹਾ ਤੇ ਲੈ ਲਓ ਮਹਾਰਾਜ ਕਹਿੰਦੇ ਛਕਣਾ ਤੇ ਜਦੋਂ ਲੈ ਕੇ ਗਏ ਮਰਦਾਨਾ ਕਹਿੰਦਾ ਚਲੋ ਮਹਾਰਾਜ ਉਦਾਂ ਤੇ ਠੀਕ ਹੈ ਵੀ ਭੁੱਖ ਤੇ ਚਲੋ ਖਾਣਾ ਤੇ ਕੰਟਰੋਲ 'ਚ ਹੀ ਚਾਹੀਦਾ ਹੁੰਦਾ ਹੈ ਪਰ ਅੱਜ ਤੇ ਆਪਾਂ ਸਵੇਰ ਦਾ ਛਕਿਆ ਹੀ ਕੁਛ ਨਹੀਂ ਤੁਸੀਂ ਪ੍ਰਸ਼ਾਦਾ ਮੋੜਤਾ ਵੀ ਚਲੋ ਮੇਰੇ ਵੱਲ ਹੀ ਵੇਖ ਲੈਂਦੇ ਮੈਂ ਛਕ ਲੈਂਦਾ ਤੁਸੀਂ ਸਾਰਾ ਹੀ ਮੋੜਦਾ ਵੀ ਲੈ ਜਾਓ ਭਾਈ ਮਹਾਰਾਜ ਕਹਿੰਦੇ ਐ ਮਰਦਾਨਿਆ ਮਰਦਾ ਤੈ ਕਹਿੰਦਾ ਪ੍ਰਸ਼ਾਦਾ ਤੇ ਜਾਨ ਪਾਉਂਦਾ ਪ੍ਰਸ਼ਾਦਾ ਮਾਰਦਾ ਥੋੜਾ ਕਹਿੰਦੇ ਇਹ ਵਾਲਾ ਤੇ ਮਾਰ ਦੂ ਇਹਦੇ ਵਿੱਚ ਜ਼ਹਿਰ ਪਾਈ ਅੱਛਾ ਮਹਾਰਾਜ ਮਨ ਕਹਿੰਦੇ ਇਹ ਜਿਹੜੇ ਠੱਗ ਨੇ ਠੱਗ ਕਹਿੰਦਾ ਗੱਲਾਂ ਬਾਤਾਂ ਬਹੁਤ ਸੋਹਣੀਆਂ ਕਰਦੇ ਮਹਾਰਾਜ ਕਹਿੰਦੇ ਗੱਲਾਂ ਹੀ ਬੜੇ ਬੜੇ ਠੱਗ ਹਾਂ ਫਿਰ ਜਦੋਂ ਇਸ਼ਾਰਾ ਹੋ ਜਾਏ ਫਿਰ ਸੱਚੀ ਉਹ ਵੀ ਗੱਲ ਹੀ ਲੱਗਦੇ ਵੀ ਇਹ ਇਦਾਂ ਹੀ ਤੇ ਫਿਰ ਬੰਦਾ ਇੱਕਦਮ ਹੀ ਬਦਲ ਜਾਂਦਾ ਨਾ ਵੀ ਹਾਂ ਗੱਲ ਤੇ ਠੀਕ ਹੀ ਲੱਗਦੀ ਫਿਰ ਕਹਿੰਦਾ ਮਹਾਰਾਜ ਐਂ ਦੱਸੋ ਵੀ ਆਪਾਂ ਇਹਨਾਂ 'ਚ ਕਿਉਂ ਫਸ ਕੇ ਆ ਕੇ ਵੀ ਚੰਗੇ ਭਲੇ ਆਪਾਂ ਤੁਰੇ ਜਾਂਦੇ ਸੀ ਵੀ ਇੱਥੇ ਠੱਗਾਂ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਕਰਨਾ ਹੀ ਹੈ ਨਾ ਇਹ ਕੁਛ ਕੋਈ ਮਾਰ ਗਾਲਾਂ ਕੱਢਦਾ ਕੋਈ ਭੂਤਲੇ ਦੱਸਦਾ ਕੋਈ ਬੇਤਾਲੇ ਦੱਸਦਾ ਕੋਈ ਕੁਛ ਕਹਿੰਦਾ ਮਹਾਰਾਜ ਨੇ ਕਹਿਣਾ ਮਰਦਾਨਿਆਂ ਹੌਸਲਾ ਰੱਖਿਆ ਨਾ ਨਾ ਮਰਦਾਨਿਆਂ ਨਾ ਭਾਈ ਵੱਡਾ ਹੌਸਲਾ ਚਾਹੀਦਾ ਤਾਂ ਧਾਰਨਾ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆਂ ਨੂੰ ਤਾਂ ਆਪਾਂ ਭਲਾ ਕਰਨ ਆਇਆ ਆਪਾਂ ਆਪਣਾ ਕੰਮ ਨਹੀਂ ਛੱਡਣਾ ਕਰੀ ਜਿਹੜਾ ਜੋ ਕਹਿੰਦਾ ਕਹਿਣ ਦੇ ਪਰਵਾਹ ਨਾ ਮੰਨ ਪਰਵਾਹ ਨਾ ਮੰਨ ਕਿਉਂਕਿ ਜਿਉਂਦਿਆਂ ਜਿਉਂਦਿਆਂ ਤੇ ਲੋਕਾਂ ਨੇ ਪੱਥਰ ਮਾਰੇ ਹੀ ਐ ਵੇਖੋ ਲੋਕੀ ਅਜੇ ਨਹੀਂ ਹਟਦੇ ਅੜੇ ਨੇ ਆਪਣੀਆਂ ਅੜੀਆਂ ਤੇ ਜਿਉਂਦਿਆਂ ਨੂੰ ਪੱਥਰ ਮਾਰਦੇ ਪਿੱਛੋਂ ਦੀਵੇ ਬਾਲਣ ਮੜੀਆਂ ਤੇ ਮੁੜ ਕੇ ਮੜੀਆਂ ਤੇ ਦੀਵੇ ਬਾਲੇ ਜਾਂਦੇ ਐ ਤੇ ਜਿਉਂਦਿਆਂ ਦੇ ਪੱਥਰ ਮਾਰਦੇ ਜਿਉਂਦਿਆਂ ਦੇ ਪੱਥਰ ਮਾਰੇ ਜਾਂਦੇ ਐ ਤੇ ਮਰਨ ਤੋਂ ਬਾਅਦ ਫਿਰ ਦੀਵੇ ਬਾਲੇ ਜਾਂਦੇ ਲੋ ਸੁਣੋ ਹੁਣ ਧਿਆਨ ਨਾਲ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਇਹ ਫਿਰ ਕਿੱਧਰ ਫਸ ਗਏ ਆਪਾਂ ਮਹਾਰਾਜ ਕਹਿੰਦੇ ਕੋਈ ਨਹੀਂ ਜ਼ਹਿਰ ਪਾ ਕੇ ਲਿਆਏ ਆ ਖਾਣੇ ਵਿੱਚ ਕਹਿੰਦਾ ਜੀ ਐਂ ਕਰਦੇ ਹਾਂ ਰਬਾਬ ਆਪਾਂ ਨਵੀਂ ਲੈ ਜਾਵਾਂਗੇ ਇੱਥੇ ਹੀ ਪਈ ਰਹਿਣ ਦਿੰਦੇ ਹਾਂ ਸਮਾਨ ਸਾਰਾ ਇੱਥੇ ਹੀ ਛੱਡ ਦਿੰਦੇ ਹਾਂ ਆਪਾਂ ਕਹਿੰਦੇ ਸੈਰ ਕਰਨ ਚੱਲੇ ਹਾਂ ਭਾਈ ਸਮਾਨ ਸਾਡਾ ਦੇ ਗਿਆ ਉੱਧਰ ਦੀ ਉੱਧਰ ਹੀ ਨਿਕਲ ਜਾਵਾਂਗੇ ਮਹਾਰਾਜ ਕਹਿੰਦੇ ਐਂ ਕਿਵੇਂ ਨਿਕਲ ਜਾਵਾਂਗੇ ਰਹਿਣਾ ਆ ਜੇ ਆਪਾਂ ਇੱਥੇ ਰਾਤ ਰਵਾਂਗੇ ਇੱਥੇ ਰਹੀਏ ਵੇਖਦੇ ਹਾਂ ਕੀ ਕਰਦੇ ਆ ਕਹਿੰਦਾ ਸੱਤ ਬਚਨ ਚਲੋ ਜੀ ਨਾਲ ਤੁਰਿਆ ਸੀ ਸਾਥੀ ਸੀ ਪਤਾ ਸਾਰਾ ਸੀ ਸਿੱਧੇ ਕਰ ਦੇਣਗੇ ਚਲੋ ਬੈਠ ਕੇ ਰਾਤ ਰਹੇ ਇੱਧਰ ਇਹ ਬੰਦੇ ਵਿਆਹਤਾ ਲੱਗੇ ਬਣਾਉਣ ਕਹਿੰਦੇ ਮੁਸਾਫਰ ਤੇ ਅੱਗੇ ਵੀ ਬੜੇ ਆਏ ਆ ਪਰ ਅਜੀਬ ਵੱਖਰੇ ਦੁੱਧ ਲੈ ਕੇ ਗਏ ਆ ਕਹਿੰਦੇ ਦੁੱਧ ਨਹੀਂ ਪੀਣਾ ਪ੍ਰਸ਼ਾਦਾ ਲੈ ਕੇ ਗਏ ਆ ਕਹਿੰਦੇ ਪ੍ਰਸ਼ਾਦਾ ਨਹੀਂ ਛਕਣਾ ਵੀ ਵੱਖਰੇ ਨੇ ਅਜੀਬ ਕਿਸਮ ਦੇ ਬੰਦੇ ਆ ਸੁਣਿਓ ਧਿਆਨ ਨਾਲ ਪਿਆਰੇ ਕਰੀਏ ਫਿਰ ਕੀ ਸੱਜਣ ਕਹਿੰਦਾ ਮੈਂ ਇੱਕ ਵਾਰੀ ਪ੍ਰਸ਼ਾਦਾ ਆਪ ਲੈ ਕੇ ਜਾਂਦਾ ਕਹਿੰਦੇ ਆਪ ਵੀ ਲੈ ਕੇ ਗਿਆ ਪ੍ਰਸ਼ਾਦਾ ਇੱਕ ਗ੍ਰਾਈ ਤੇ ਖਾ ਲਓ ਇੱਕ ਬੁਰਕੀ ਤੇ ਧੋੜੋ ਮਰ ਕੇ ਦਿੰਦੇ ਮੁੜ ਆਇਆ ਕਹਿੰਦਾ ਇਹਨਾਂ ਨੇ ਛਕਣਾ ਨਹੀਂ ਫਿਰ ਹੁਣ ਕਹਿੰਦੇ ਹੁਣ ਕੀ ਹੈ ਬਸ ਫਿਰ ਸਿੱਧੇ ਹੋ ਜਾਓ ਜੇ ਨਹੀਂ ਜ਼ਹਿਰ ਵਾਲਾ ਖਾਂਦੇ ਆਪਾਂ ਬੰਦੇ ਬਥੇਰੇ ਆ ਇਹ ਦੋ ਜਣੇ ਆ ਇਕੱਠੇ ਹੋ ਕੇ ਚੱਲਦੇ ਆ ਟਾਪੂਏ ਲੈ ਚੱਲੋ ਗੰਡਾਸੇ ਬਸ ਫਿਰ ਕਰ ਦਿਓ ਕੰਮ ਜਿਹੜਾ ਕਰਨ ਵਾਲਾ ਵੀ ਉਦਾਂ ਨਹੀਂ ਤੇ ਫਿਰ ਉਦਾਂ ਹੀ ਸਹੀ ਲਓ ਜੀ ਇੱਦਾਂ ਤਿਆਰੀ ਕਰਕੇ ਰਾਤ ਦੇ ਵੇਲੇ ਫਿਰ ਇਹ ਇਕੱਠੇ ਹੋ ਕੇ ਤਿਆਰੀ ਕਰਦੇ ਆ ਵੀ ਚੱਲੀਏ ਇੱਧਰ ਹੁਣ ਰਾਤ ਨੂੰ ਆਰਾਮ ਜਲਦੀ ਹੋਇਆ ਜਲਦੀ ਗੁਰੂ ਸਾਹਿਬ ਉੱਠੇ ਦੋ ਕੁ ਵਜੇ ਉੱਠ ਕੇ ਮਰਦਾਨੇ ਨੇ ਗੁਰੂ ਸਾਹਿਬ ਨੇ ਫਟਾਫਟ ਇਸ਼ਨਾਨ ਕਰ ਲਿਆ ਮਰਦਾਨਾ ਨਹਾ ਕੇ ਤੇ ਉਹ ਰਬਾਬ ਸੈੱਟ ਕਰਦਾ ਸੁਰ ਕਰਦਾ ਉਹਦੀਆਂ ਸੁਰਾਂ ਜੀਆਂ ਛੇੜੀ ਜਾਂਦਾ ਵੀ ਉਹਨੂੰ ਸੁਰ ਕਰਦਾ ਇਹਨੇ ਨੂੰ ਫੇਰੇ ਆ ਮਹਾਰਾਜ ਇੱਦਾਂ ਬੈਠੇ ਆਪਣੀ ਮੌਜ ਵਿੱਚ ਜ਼ੋਰ ਨਾਲ ਲੱਤ ਮਾਰੀ ਦਰਵਾਜ਼ੇ ਟੁੱਟ ਗਿਆ ਤੇ ਉਹ ਇੱਕਦਮ ਅੰਦਰ ਵੜੇ ਹੱਥ ਚ ਟੌਕ ਹੋਏ ਫੜੇ ਤੇ ਕਈ ਕੁਝ ਲਾਲਟੈਨ ਇੱਦਾਂ ਜਗਦੀ ਹੈ ਦੀਵਾ ਜਗਦਾ ਤੇ ਮਹਾਰਾਜ ਇੱਦਾਂ ਨੋਰਮਲ ਸਹਿਜ ਵਿੱਚ ਰਹੇ ਕਿਉਂਕਿ ਅਪ ਕਦੇ ਡਾਊਨ ਇਹ ਸਾਡਾ ਸੁਭਾਅ ਹੈ ਜਿਹੜੀ ਜੁੜਿਆ ਹੋਇਆ ਹੈ ਭਾਵ ਕਿ ਜਿਹੜਾ ਸਮਝਦਾਰ ਹੈ ਉਹ ਇੱਕਦਮ ਹਫਲਦਾ ਨਹੀਂ ਤੇ ਇੱਕਦਮ ਡਾਊਨ ਨਹੀਂ ਹੁੰਦਾ ਉਹਨੂੰ ਪਤਾ ਹੁੰਦਾ ਵੀ ਨੋਰਮਲ ਹੈ ਹੁਣ ਗੁਰੂ ਸਾਹਿਬ ਇੱਕਦਮ ਇੱਦਾਂ ਜਦੋਂ ਉਹ ਆਏ ਤੇ ਇੱਕਦਮ ਸ਼ਾਂਤ ਰਹੇ ਹੌਲੀ ਹੌਲੀ ਆਮ ਭਾਈ ਤੇ ਇਹ ਇੱਕਦਮ ਗੁੱਸੇ ਚ ਮਰਦਾਨਾ ਰਬਾਬ ਇੱਦਾਂ ਸੈੱਟ ਜਿਹਾ ਕਰਦਾ ਟੇਢਾ ਜਿਹਾ ਹੋ ਗਿਆ ਵੀ ਇਹ ਕੀ ਆ ਕੇ ਲੈ ਕੇ ਸਮਾਨ ਇੰਨਾ ਕੋਈ ਚੱਕੀ ਲਿਆਉਂਦੇ ਨੇ ਤੇ ਇੱਕਦਮ ਪਤਾ ਕੀ ਕਹਿੰਦੇ ਕਹਿੰਦੇ ਨਾ ਓਏ ਤੁਸੀਂ ਸਾਧ ਤੇ ਨਾ ਅਸੀਂ ਸਾਧਾਂ ਦੇ ਚੇਲੇ ਨਾ ਓ ਤੁਸੀਂ ਸਾਧ ਨਾ ਅਸੀਂ ਸਾਧਾਂ ਦੇ ਸੇਵਕ ਅਸੀਂ ਤੁਹਾਨੂੰ ਵਿਖਾਤਾ ਆਪਣਾ ਅਸਲੀ ਰੂਪ ਤੇ ਤੁਸੀਂ ਵੀ ਅਸਲੀ ਰੂਪ ਵਿਖਾਓ ਆਪਣਾ ਕਿਉਂਕਿ ਇਹ ਸਮਝਦੇ ਸੀ ਵੀ ਵਪਾਰੀ ਹੈ ਹੀਰੇ ਜਵਾਹਰਾਤ ਲਈ ਫਿਰਦਾ ਜਾਣ ਕੇ ਸਾਧ ਬਣਿਆ ਵੀ ਮੇਰੀ ਕੋਈ ਚੋਰੀ ਨਾ ਕਰ ਲੈ ਵੀ ਕੱਢੋ ਸਮਾਨ ਜਿਹੜਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਤੁਸੀਂ ਹੋ ਸਕਦਾ ਸਾਧਾਂ ਦੇ ਚੇਲੇ ਨਾ ਹੋਵੋ ਤੁਸੀਂ ਇਹ ਹੋ ਸਕਦਾ ਵੀ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਹੋਵੋ ਪਰ ਮੈਂ ਤੇ ਜਿੱਦਾਂ ਦੇ ਅਸੀਂ ਬਾਹਰੋਂ ਆ ਉਦਾਂ ਦੇ ਹੀ ਅਸੀਂ ਅੰਦਰੋਂ ਆ ਸਾਡੇ ਦੋ ਰੂਪ ਨਹੀਂ ਅਸੀਂ ਮਖੋਟਾ ਨਹੀਂ ਪਾਇਆ ਸਾਡਾ ਦੋਗਲੇ ਨਹੀਂ ਅਸੀਂ ਵੀ ਇੱਥੇ ਅੰਦਰੋਂ ਹੋਰ ਆ ਵਿੱਚੋਂ ਹੋਰ ਆ ਜਿੱਦਾਂ ਦੇ ਬਾਹਰ ਦਿਸਦੇ ਆ ਇਦਾਂ ਦੇ ਹੀ ਆ ਕੁਛ ਨਹੀਂ ਇਸ ਵੇਲੇ ਕੋਲ ਸਾਡੇ ਆ ਜਾਓ ਫਿਰ ਕਰ ਲਓ ਚੈੱਕ ਵੇਖ ਲਓ ਮਰਦਾਨਾ ਤੇ ਸੁੰਨ ਜਿਹਾ ਹੋ ਗਿਆ ਉਹਦੇ ਪਿੱਛੇ ਜਿਹਨੂੰ ਹੋਈ ਜਾ ਮਹਾਰਾਜ ਕਹਿੰਦੇ ਤੂੰ ਕਿਉਂ ਡਰਦਾ ਡਰੇ ਉਹ ਜਿਹੜਾ ਪਾਪ ਕਰਦਾ ਮਹਾਰਾਜ ਨੇ ਫਿਰ ਇਦਾਂ ਕਿਹਾ ਕਹਿੰਦੇ ਡਰਨ ਉਹ ਜਿਹਨਾਂ ਜ਼ਹਿਰਾਂ ਪਾਈਆਂ ਖਾਣੇ 'ਚ ਡਰਨ ਉਹ ਜਿਹਨਾਂ ਲੋਕਾਂ ਨੂੰ ਲੁੱਟਿਆ ਡਰਨ ਉਹ ਜਿਹਨਾਂ ਨੇ ਗਰੀਬਾਂ ਨਾਲ ਧੱਕਾ ਕੀਤਾ ਡਰਨ ਉਹ ਜਿਹਨਾਂ ਨੇ ਕਿਸੇ ਦਾ ਪਤੀ ਮਾਰਿਆ ਡਰੇ ਉਹ ਜਿਹਨੇ ਕਿਸੇ ਦਾ ਪੁੱਤ ਮਾਰਿਆ ਡਰੇ ਉਹ ਜਿਹਨੇ ਕਿਸੇ ਭੈਣ ਦਾ ਭਰਾ ਮਾਰਿਆ ਡਰਨ ਉਹ ਤੂੰ ਕਿਉਂ ਡਰਦਾ ਮਰਦਾਨਿਆ ਡਰਨ ਦੇ ਇਹਨਾਂ ਨੂੰ ਤੂੰ ਕਿਉਂ ਡਰਦਾ ਤੈਂ ਕੀਤਾ ਕੀ ਹੈ ਗਲਤ ਕੰਮ ਕਿਹੜਾ ਕੀਤਾ ਤੈਂ ਤੂੰ ਤੇ ਰਬਾਬ ਵਜਾ ਜਿੱਦਾਂ ਵਜਾਉਣ ਲੱਗਿਆ ਸੀ ਉਵੇਂ ਹੁਣ ਵਜਾ ਮਰਦਾਨੇ ਨੇ ਜਦੋਂ ਹੌਸਲਾ ਜਿਹਾ ਦਿੱਤਾ ਗੁਰੂ ਸਾਹਿਬ ਨੇ ਉਹਦੀ ਹੋ ਗਿਆ ਸਿੱਧਾ ਉਹਦੀ ਰਬਾਬ ਦੀ ਸੁਰ ਲਾ ਲਈ ਤੇ ਜਦੋਂ ਰਬਾਬ ਵਜਾਣੀ ਸ਼ੁਰੂ ਕੀਤੀ ਤੇ ਗੁਰੂ ਸਾਹਿਬ ਨੇ ਉੱਥੇ ਫਿਰ ਕਿਹਾ ਵੀ ਸੱਜਣ ਹੁੰਦੇ ਨੇ ਗੁਣ ਨਾਮ ਹੈ ਤੇਰਾ ਸੱਜਣ ਪਰ ਲੱਛਣ ਤੇਰੇ ਸੱਜਣਾ ਸੱਜਣ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਸਾਡੇ ਨਾਲ ਖੜੇ ਜਿਹੜਾ ਮਿੱਤਰ ਹੋਵੇ ਸਾਡਾ ਸੱਜਣ ਮਿੱਤਰ ਅਸੀਂ ਉਹਨੂੰ ਕਹਿੰਦੇ ਆ ਪਰ ਤੂੰ ਤੇ ਦੁਸ਼ਮਣੀ ਪਾਲ ਬੈਠਾ ਨਾਮ ਤੇਰੀ ਮਾਂ ਨੇ ਸੱਜਣ ਰੱਖਿਆ ਕੰਮ ਕਿਹੜੇ ਕਰਦਾ ਫਿਰਦਾ ਤੂੰ ਸੱਜਣਾ ਵਾਲੀ ਗੱਲ ਹੈ ਕੋਈ ਤੇਰੇ ਵਿੱਚ ਉੱਥੇ ਫਿਰ ਇਹ ਜਿਹੜਾ ਸ਼ਬਦ ਉਚਾਰਿਆ ਕਹਿੰਦੇ ਆ ਪਰ ਸੱਜਣ ਦਾ ਅਰਥ ਇੱਥੇ ਗੁਣ ਹੈ ਗੁਣ ਵੀ ਗੁਣੀ ਬਣੋ ਉੱਥੇ ਉੱਜਲ ਕਹਿਹਾਂ ਚਿਲਕਣਾ ਘੋਟਿਮ ਕੱਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਕਹਿੰਦੇ ਕਾਲਖ ਜਿੰਨਾ ਉਹਨੂੰ ਰਗੜਦੇ ਆ ਕਹਿ ਨੂੰ ਓਨੀ ਵਿੱਚੋਂ ਕਾਲਖ ਨਿਕਲਦੀ ਹੈ ਸੱਜਣਾ ਨੂੰ ਜਦੋਂ ਨੇੜੇ ਹੋ ਕੇ ਵੇਖਦੇ ਆ ਓਨੀ ਅੰਦਰੋਂ ਦੁਸ਼ਮਣ ਨਿਕਲਦੇ ਨੇ ਆਖੋ ਸਤਿਨਾਮ ਜਦੋਂ ਕਈਆਂ ਨੂੰ ਤੁਸੀਂ ਵੇਖੋਗੇ ਨਾ ਕਈ ਆਪਣੇ ਤੁਹਾਡੇ ਆਪਣੇ ਜਦੋਂ ਤੁਸੀਂ ਬਹੁਤ ਨੇੜੇ ਹੋ ਕੇ ਵੇਖੋਗੇ ਉਹੀ ਦੁਸ਼ਮਣ ਬਣ ਜਾਂਦੇ ਆ ਉਹ ਧੋਖਾ ਕਰਦੇ ਆ ਜਿੰਨੀਆਂ ਗੱਲਾਂ ਹੁਣ ਆ ਕਈ ਗੱਲਾਂ ਆਪਣੇ ਜਿਹੜੇ ਫੈਲਾਣਗੇ ਇਹਨੇ ਬਗਾਨੇ ਕਿੱਥੇ ਕਰਦੇ ਆ ਘਰ ਦੇ ਵਿੱਚ ਕੋਈ ਹੋ ਜੇ ਹੈਪਨ ਹੋ ਜੇ ਕੋਈ ਧੀ ਪੁੱਤ ਦੀ ਮਾੜੀ ਮੋਟੀ ਗੱਲ ਹੋ ਜੇ ਆਪਣੇ ਹੀ ਨੇ ਜਿਹੜੇ ਬਾਹਰ ਜਾ ਕੇ ਦੱਸਣਗੇ ਪਤਾ ਤੈਨੂੰ ਐ ਹੋ ਗਿਆ ਪਤਾ ਤੈਨੂੰ ਐ ਹੋ ਗਿਆ ਉਹ ਕਾਲਖ ਭਰੀ ਪਈ ਹੈ ਵਿੱਚ ਉੱਤੋਂ ਉੱਤੋਂ ਸੱਜਣ ਨੇ ਵਿੱਚੋਂ ਸੱਜਣ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਸੱਜਣਾ ਨਾਮ ਤੇ ਸੱਜਣ ਰਖਾਈ ਫਿਰਦਾ ਹੈ ਸਵਾਦ ਤਾਂ ਸੀ ਜੇ ਸੱਜਣ ਬਣਦੋ ਜੇ ਸੱਚਮੁੱਚ ਕਿਤੇ ਤੂੰ ਸੱਜਣ ਬਣਦਾ ਨਾਮ ਇੰਨਾ ਵਧੀਆ ਬਣ ਤੇ ਸਹੀ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਓਏ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਛੱਡਦੇ ਪਾਪ ਕਮਾਉਣੇ ਸੱਜਣਾ ਛੱਡਦੇ ਪਾਪ ਕਮਾਉਣੇ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣ ਤੇ ਅਸਲ ਗੁਣ ਹਨ ਜੇ ਜ਼ਿੰਦਗੀ ਚ ਗੁਣ ਨਾ ਹੋਣ ਅਗਲਾ ਉੱਤੋਂ ਵੇਖ ਕੇ ਆਏਗਾ ਪਰ ਵਿੱਚੋਂ ਕੁਝ ਹੋਰ ਹੀ ਨਿਕਲਣਾ ਬਣ ਸੱਜਣ ਆਹ ਸ਼ਬਦ ਗੁਰੂ ਸਾਹਿਬ ਨੇ ਕਹਿੰਦੇ ਪੂਰਾ ਪੜਿਆ ਸੀ ਰਬਾਬ ਮਰਦਾਨੇ ਨੇ ਵਜਾਈ ਗੁਰੂ ਜੀ ਨੇ ਗਾਇਆ ਤੇ ਸਮਝ ਕਹਿੰਦੇ ਉਹਨੂੰ ਉਹਦੀ ਆ ਕਮਾਲ ਦੀ ਗੱਲ ਇਹ ਹੈ ਸੱਜਣ ਹੈ ਠੱਗ ਹੈ ਉੱਤੋਂ ਬਾਬਾ ਸੀ ਪਰ ਜਦੋਂ ਗੁਰੂ ਜੀ ਨੇ ਸ਼ਬਦ ਸੁਣਾਇਆ ਬਦਲ ਗਿਆ ਬੰਦਾ ਬਦਲ ਗਿਆ ਸੁਣੋ ਇੱਕ ਵਾਰ ਉਜਲ ਕੈ ਹਾਂ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ ਸੋ ਤੋਹਾਂ ਤਿਸ ਇਹ ਤੇ ਹੋ ਗਿਆ ਕਹਿ ਦੇ ਗੱਲ ਕਹਿ ਦਾ ਪਾਂਡਾ ਸੌ ਵਾਰੀ ਧੋ ਲਓ ਭਾਵੇਂ ਵਿੱਚੋਂ ਕਾਲਖ ਨਿਕਲਦੀ ਅੱਗੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣਾ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਸੱਜਣ ਅਸਲ ਵਿੱਚ ਗੁਣ ਨੇ ਜਿਹੜੇ ਸਦਾ ਕੰਮ ਆਉਣਗੇ ਹਾਂਜੀ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਅੰਦਰੋਂ ਤੁਸੀਂ ਗਾਰੇ ਨਾਲ ਹੀ ਬਣਾ ਲਓ ਕੰਧਾਂ ਵਿੱਚ ਕੁਝ ਪਾਇਆ ਨਾ ਕੋਈ ਸਰੀਆ ਨਾ ਕੋਈ ਨੀਂਹ ਚੱਜਦੀ ਰੱਖੀ ਹੈ ਉੱਤੋਂ ਵਧੀਆ ਪਲਸਤਰ ਕਰ ਦਿਓ ਭਾਵੇਂ ਉੱਤੋਂ ਜਿੰਨਾ ਮਰਜ਼ੀ ਤੁਸੀਂ ਰੰਗ ਰੋਗਨ ਕਰ ਦਿਓ ਵਿੱਚ ਕੱਖ ਨਹੀਂ ਜਾਨ ਨਹੀਂ ਉਹਨਾਂ ਦੇ ਬਾਹਰੋਂ ਚਿੱਤਰੇ ਹੋਏ ਮਕਾਨ ਨੇ ਪਰ ਜੇ ਵਿੱਚ ਕੱਖ ਨਹੀਂ ਤੇ ਕਿਸੇ ਕੰਮ ਨਹੀਂ ਆਉਣੇ ਬਾਹਰੋਂ ਹੀ ਲੱਗਦੇ ਨੇ ਮਜ਼ਬੂਤ ਪਰ ਵਿੱਚ ਕੱਖ ਨਹੀਂ ਬੜਾ ਵੱਡਾ ਨੁਕਸਾਨ ਹੋਏਗਾ ਵਿੱਚ ਜਾਨ ਹੋਣੀ ਚਾਹੀਦੀ ਹੈ ਵਿੱਚ ਹਾਂਜੀ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਕਹਿੰਦੇ ਸੱਜਣਾ ਤੇਰੇ ਵਾਂਗੂ ਲੱਗਦੇ ਬਗਲੇ ਵੀ ਚਿੱਟੇ ਚਿੱਟੇ ਹੈ ਸਾਫ਼ ਸਾਫ਼ ਹੈ ਬਗਲਾ ਕਿੰਨਾ ਸਾਫ਼ ਸਾਫ਼ ਲੱਗਦਾ ਚਿੱਟਾ ਚਿੱਟਾ ਪਰ ਕਹਿੰਦੇ ਸਾਫ਼ ਕਿਹਾ ਨਹੀਂ ਜਾ ਸਕਦਾ ਕਿਉਂਕਿ ਖਾਣਾ ਬੜਾ ਭੈੜਾ ਉਹਦਾ ਉਹ ਜਿਹੜੀਆਂ ਡੱਡੀਆਂ ਮੱਛੀਆਂ ਉਹ ਖਾਂਦਾ ਹੈ ਨਾ ਵੇਖਣ ਨੂੰ ਚਿੱਟਾ ਲੱਗਦਾ ਪਰ ਸਾਫ਼ ਕੋਈ ਨਹੀਂ ਬਗਲਾ ਵੇਖਣ ਨੂੰ ਚਿੱਟਾ ਚਿੱਟਾ ਲੱਗਦਾ ਇਹ ਹਾਲ ਹੀ ਤੇਰਾ ਬਾਹਰੋਂ ਚਿੱਤਰਿਆ ਹੋਇਆ ਲੱਗਦਾ ਜਿਵੇਂ ਬਾਹਰੋਂ ਚਿੱਤਰੇ ਮਕਾਨ ਹੋਣ ਵਿੱਚ ਕੱਖ ਨਾ ਹੋਵੇ ਬਾਹਰੋਂ ਬਗਲਾ ਚਿੱਟਾ ਹੋਵੇ ਵਿੱਚ ਕੱਖ ਨਾ ਹੋਵੇ ਕਹਿਣ ਦਾ ਭਾਂਡਾ ਬਾਹਰੋਂ ਲਿਸ਼ਕਦਾ ਵਿੱਚ ਕੱਖ ਨਾ ਹੋਵੇ ਇੱਦਾਂ ਹੀ ਕਹਿੰਦੇ ਭਾਈ ਬਾਹਰੋਂ ਹੀ ਸੱਜਣ ਸੱਜਣ ਲੱਗਦਾ ਵਿੱਚ ਕੱਖ ਅੱਗੇ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਾਨ ਸੇ ਫਲ ਕਾਮਨਾਇਆ ਬੁਨੀ ਤੇ ਗੁਣ ਮੈਂ ਤਨਹਾਨ ਕਹਿੰਦੇ ਇਹੀ ਹਾਲ ਸਾਡੇ ਸਰੀਰ ਦਾ ਹੈ ਲੱਗਦਾ ਬਹੁਤ ਵਧੀਆ ਉੱਤੋਂ ਉੱਤੋਂ ਸਿਮਲ ਦਾ ਰੁੱਖ ਲੱਗਦਾ ਬਹੁਤ ਵਧੀਆ ਪੰਛੀ ਆਏ ਆਸ ਕਰਕੇ ਸਿਮਲ ਰੁੱਖ ਨੇ ਹੁਲਾਰੇ ਮਾਰੇ ਹੁਲਾਰੇ ਸਿਮਲ ਰੁੱਖ ਬਹੁਤ ਵੱਡਾ ਹੁੰਦਾ ਹੈ ਪੰਛੀ ਆਸ ਕਰਕੇ ਆਉਂਦੇ ਹੈ ਪਰ ਕਹਿੰਦੇ ਵਿੱਚੋਂ ਦੇ ਕੱਖ ਨਹੀਂ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਕੁਛ ਵੀ ਕਹਿੰਦੇ ਨਾ ਫਲ ਕੰਮ ਆਉਂਦੇ ਨਾ ਫੁੱਲ ਕੰਮ ਆਉਂਦੇ ਹੈ ਸਿਮਲ ਦਾ ਦਰਖਤ ਵੇਖਣ ਨੂੰ ਹੀ ਵਧੀਆ ਲੱਗਦਾ ਕਹਿੰਦੇ ਉਹ ਹਾਲ ਮੇਰਾ ਮੇਰੇ ਪੱਲੇ ਕੱਖ ਨਹੀਂ ਵੇਖਣ ਨੂੰ ਹੀ ਮੇਰੇ ਵਰਗੇ ਵਧੀਆ ਲੱਗਦੇ ਹੈ ਗੁਰੂ ਜੀ ਆਪਣੇ ਆਪ ਨੂੰ ਕਹਿ ਰਹੇ ਆ ਵੀ ਮਨਾ ਏਦਾਂ ਦਾ ਬਣ ਸੱਜਣ ਸਾਹਮਣੇ ਖੜਾ ਸੁਣਦਾ ਅੱਗੇ ਅੰਦੁਲੇ ਭਾਰੀ ਉਠਾਇਆ ਡੁਗਨਵਾਤ ਬਹੁਤ ਅੱਖੀ ਲੋਣੀ ਨਾਲ ਹਉ ਚੜ ਲੰਗਾ ਕਿਤ ਜ਼ਿੰਦਗੀ ਬੜੀ ਲੰਮੀ ਹੈ ਰਾਹ ਬੜਾ ਲਮੇਰਾ ਹੈ ਅੰਨੇ ਆ ਅਕਲ ਦੇ ਅਕਲ ਹੈ ਨਹੀਂ ਅਕਲ ਨਾ ਹੋਣ ਕਰਕੇ ਅੰਨੇ ਆ ਤਾਂ ਕਰਕੇ ਭਾਰ ਪਾਪਾਂ ਦਾ ਸਿਰ ਤੇ ਬਹੁਤਾ ਚੁੱਕੀ ਫਿਰਦੇ ਆ ਲੰਘਾਂਗੇ ਕਿਵੇਂ ਮੇਰਿਆ ਮਨਾ ਲੰਘੇਗਾ ਕਿਵੇਂ ਦਿਖਾਵੇ ਕਰਕੇ ਤੇ ਨਹੀਂ ਲੰਘਿਆ ਜਾਣਾ ਉੱਤੋਂ ਉੱਤੋਂ ਸੱਜਣ ਬਣ ਕੇ ਉੱਤੋਂ ਉੱਤੋਂ ਲਿਸ਼ਕੇ ਤੇ ਨਹੀਂ ਗੱਲ ਬਣਨੀ ਅੰਦਰੋਂ ਬਦਲਣਾ ਪੈਣਾ ਆਓ ਲਾਸਟ ਪੰਕਤੀ ਸੁਣੋ ਫਿਰ ਸਮਾਪਤੀ ਕਰਾਂਗੇ ਚਾਕਰੀਆਂ ਚੰਗਿਆਈਆਂ ਨਾਨਕ ਨਾਮ ਸਮਾਲ ਤੂੰ ਬੰਦਾ ਛੁੱਟੈ ਜਿੱਤ ਹੁਣ ਚਾਕਰੀਆਂ ਚੰਗਿਆਈਆਂ ਸਿਆਣਪਾਂ ਵੇਖੋ ਚੰਗੇ ਹੋਣਾ ਠੀਕ ਹੈ ਸਿਆਣੇ ਹੋਣਾ ਠੀਕ ਹੈ ਚਲਾਕ ਤੇਜ ਹੋਣਾ ਵੀ ਠੀਕ ਹੈ ਪਰ ਜਿਹੜੀਆਂ ਚੰਗਿਆਈਆਂ ਲੋਕਾਂ ਨੂੰ ਠੱਗਣ ਵਾਸਤੇ ਦਿਖਾਵੇ ਵਜੋਂ ਹੁੰਦੀਆਂ ਨੇ ਕਈ ਬੰਦੇ ਬਹੁਤ ਚੰਗੇ ਚੰਗੇ ਬਣਦੇ ਆ ਪਰ ਹੁੰਦੇ ਠੱਗ ਹੈ ਕਈ ਸਿਆਣਪਾਂ ਲੋਕਾਂ ਨੂੰ ਲੁੱਟਣ ਵਾਸਤੇ ਹੀ ਹੁੰਦੀਆਂ ਨੇ ਉਹ ਸਿਆਣਪ ਤੇਰੀ ਕਿਸ ਕੰਮ ਤੂੰ ਕਵੇਂ ਮੇਰਾ ਬਹੁਤ ਦਿਮਾਗ ਕੰਮ ਕਰਦਾ ਮੈਂ ਬੜੇ ਇੰਨੇ ਇੰਨੇ ਕਰੋੜ ਕਮਾ ਲਿਆ ਸਾਰੀ ਜ਼ਿੰਦਗੀ ਵਿੱਚ ਤੂੰ ਕਾਹਦਾ ਸਿਆਣਾ ਹੋਇਆ ਲੁੱਟ ਕੇ ਮਿਹਨਤ ਦੀ ਕਮਾਈ ਦੇ ਲਈ ਤਾਂ ਕਰਕੇ ਚੰਗਿਆਈਆਂ ਸਿਆਣਪਾਂ ਕਿਸੇ ਕੰਮ ਨਹੀਂ ਨਾਮ ਨਾਲ ਮਨਾ ਤੂੰ ਜੁੜ ਉਹਨੂੰ ਸੰਭਾਲ ਜਿਹਦੇ ਕਰਕੇ ਬੰਧਨਾਂ ਚੋਂ ਮੁਕਤ ਹੋ ਸਕਦਾ ਨਹੀਂ ਤੇ ਰਾਹ ਕੋਈ ਨਹੀਂ ਬਚਣ ਦਾ ਔਖਾ ਹੈ ਤਰੀਕਾ ਕੋਈ ਨਹੀਂ ਬਚਣ ਦਾ ਤਾਂ ਕਰਕੇ ਜਿੱਦਾਂ ਦੇ ਉੱਤੋਂ ਆ ਉਦਾਂ ਦੇ ਵਿੱਚੋਂ ਵਿੱਚੋਂ ਵੀ ਬਣੀਏ ਜਿਹੜਾ ਬਾਹਰੋਂ ਕਹਿ ਆਂਗੂ ਅਸੀਂ ਬਾਹਰੋਂ ਨਾ ਲਿਸ਼ਕੀਏ ਵਿੱਚੋਂ ਵੀ ਸਾਡੇ ਉਹ ਰਸ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਵਿੱਚ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਸਵਾ ਚਾਰ ਹੋਣ ਵਾਲੇ ਹੈ ਆਪਾਂ ਸਮਾਪਤੀ ਹੁਣ ਦੋ ਕੁ ਮਿੰਟ ਦੋ ਤਿੰਨ ਮਿੰਟ ਆਪਾਂ ਆਨੰਦ ਸਾਹਿਬ ਲੱਗਣਗੇ ਸਵਾ ਚਾਰ ਵਜੇ ਤੱਕ ਆਪਾਂ ਅਰਦਾਸ ਕਰਦੇ ਹਾਂ ਖੜੇ ਹੋ ਜਾਵਾਂਗੇ ਚਾਰ ਵੀਹ ਕੁ ਤੱਕ ਪੱਚੀ ਕੁ ਤੱਕ ਆਪਾਂ ਬਾਹਰ ਚਲੇ ਜਾਵਾਂਗੇ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਸਾਰੇ ਛਕ ਲਿਓ ਜਿਨ੍ਹਾਂ ਨੇ ਨਹੀਂ ਛਕਿਆ ਤੇ ਅੱਜ ਮੈਂ ਆਇਆ ਸੀ 2:05 ਹੋ ਗਏ ਸੀ ਅੱਜ ਤੇ ਅੱਜ ਸਾਡੇ ਉੱਥੇ ਸ਼ਾਦੀ ਸੀ ਵਿਆਹ ਸੀ ਕਿਸੇ ਗੁਰਸਿੱਖ ਬੱਚੇ ਦਾ ਤੇ ਆਨੰਦ ਕਾਰਜ ਵੀ ਸਨ ਉਹਦੇ ਕਰਕੇ ਥੋੜਾ ਜਿਹਾ 15 ਮਿੰਟ ਕਹਿ ਲਓ ਲੇਟ ਹੋਇਆ ਮੈਂ 2:45 ਕੱਲ ਨੂੰ ਆ ਜਾਵਾਂਗਾ ਮੈਨੂੰ ਅੱਜ ਪਤਾ ਲੱਗ ਗਿਆ ਵੀ ਟਾਈਮ 1 ਘੰਟਾ ਤੇ 5 ਕੁ ਮਿੰਟ ਸਾਨੂੰ ਇੱਥੇ ਪਹੁੰਚਣ ਤੇ ਲੱਗਦੇ ਆ ਸੋ ਇਸ ਕਰਕੇ ਕੱਲ ਆਪਾਂ 2:45 ਮੈਂ ਸਟੇਜ ਤੇ ਆ ਜਾਵਾਂ ਤੇ ਜਥਾ 1:15 ਸ਼ੁਰੂ ਕਰ ਲੈਂਦਾ ਕਿ 1:30 ਤੋਂ ਪਹਿਲਾਂ ਪਹਿਲਾਂ ਕਿਰਪਾ ਕਰਕੇ ਵੇਲੇ ਨਾਲ ਆਓਗੇ ਵੇਲੇ ਨਾਲ ਜਗ੍ਹਾ ਮੱਲ ਕੇ ਜਿੱਥੇ ਜਿੱਥੇ ਉਹ ਦੂਰੋਂ ਨੇੜਿਓਂ ਚੱਲ ਕੇ ਕੱਲ ਦੇ ਦੀਵਾਨ 'ਚ ਆਪਾਂ ਹਾਜ਼ਰੀ ਭਰਾਂਗੇ ਇਸੇ ਤਰ੍ਹਾਂ ਪਰਸੋਂ ਦੇ ਦੀਵਾਨ 'ਚ ਹਾਜ਼ਰੀ ਭਰਾਂਗੇ ਦੋ ਦੀਵਾਨ ਇਸ ਪੰਡਾਲ ਦੇ ਤੇ ਇੱਕ ਬੇਨਤੀ ਇਹ ਹੈ ਵੀ ਜਿਨ੍ਹਾਂ ਨੇ ਭਾਈ ਖੰਡੇ ਦੀ ਪਹੁਲ ਅਜੇ ਪ੍ਰਾਪਤ ਨਹੀਂ ਕੀਤੀ ਅੰਮ੍ਰਿਤ ਨਹੀਂ ਛਕਿਆ ਉਹਨਾਂ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਅੰਮ੍ਰਿਤ ਛਕੋ ਸਿੰਘ ਸਜੋ ਸਭ ਨਾਲੋਂ ਜ਼ਰੂਰੀ ਹੈ ਅਕਲ ਲੈਣੀ ਸਾਚਾ ਨਾਮ ਮੇਰਾ ਆਧਾਰ ਗਿਆਨ ਹੈ ਜਿਹੜਾ ਗੁਰੂ ਸਾਹਿਬ ਦੀ ਦਿੱਤੀ ਹੋਈ ਅਕਲ ਇਹ ਖੁਰਾਕ ਬਣੇ ਤੇ ਜੇ ਅਸੀਂ ਅਕਲ ਲੈਣ ਲੱਗ ਗਏ ਸਾਚਾ ਨਾਮ ਮੇਰਾ ਆਧਾਰੋ ਨਾਮ ਸੁਨਤ ਦਰਦ ਦੁੱਖ ਲਥਾ ਉਹ ਨਾਮ ਗਿਆਨ ਲੈਣਾ ਅਕਲ ਲੈਣੀ ਉਹਦੇ ਨਾਲ ਫਿਰ ਕੀ ਹੋਏਗਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਅੰਦਰਲੀਆਂ ਭੁੱਖਾਂ ਮਰ ਜਾਂਦੀਆਂ ਜਿਹੜੀ ਭੁੱਖ ਵਧਾਈ ਫਿਰਦੇ ਆ ਸਭ ਕੰਟਰੋਲ ਚ ਆ ਜਾਊ ਭਾਈ ਸਾਰਾ ਕੁਝ ਬੈਲੈਂਸ ਹੋ ਜਾਏਗਾ ਆਪਾਂ ਕੋਸ਼ਿਸ਼ ਕਰਾਂਗੇ ਵੀ 4:00 ਸਮਾਪਤੀ ਕਰਦਿਆ ਕਰੀਏ ਕੱਲ ਨੂੰ ਵੀ ਤੇ ਪਰਸੋਂ ਅੱਜ ਜਿਹੜੇ ਮੈਂ 15 ਮਿੰਟ ਲੇਟ ਆਇਆ ਉਹੀ ਅੱਜ 15 ਮਿੰਟ ਆਪਣੇ ਉੱਪਰ ਚਲੇ ਗਏ 2:45 ਤੋਂ ਪਹਿਲਾਂ ਆਇਆ ਕਰਾਂਗੇ ਤਾਂ ਜੋ ਵੇਲੇ ਨਾਲ ਫਿਰ 4:00 ਤੱਕ ਸਮਾਪਤੀ ਹੋ ਸਕੇ 2.25 ਘੰਟੇ 5-7 ਮਿੰਟ ਉੱਪਰ ਲੱਗ ਜਾਣ ਚਲੋ 4:15 ਤੋਂ ਪਹਿਲਾਂ ਪਹਿਲਾਂ ਆਪਾਂ ਅਰਦਾਸ ਵਿੱਚ ਸ਼ਾਮਲ ਹੋ ਜਾਇਆ ਕਰੀਏ ਕੱਲ ਤੇ ਪਰਸੋਂ ਦੋਵੇਂ ਦਿਨ ਦਰਸ਼ਨ ਦਿਓ ਜਿੱਥੋਂ ਜਿੱਥੋਂ ਆਪ ਚੱਲ ਕੇ ਆਏ ਹੋਰਾਂ ਸੰਗਤਾਂ ਨੂੰ ਨਾਲ ਕੱਲ ਪ੍ਰੇਰ ਕੇ ਲੈ ਕੇ ਆਉਣਾ ਸਾਰੇ ਇਲਾਕੇ ਦਾ ਨਗਰ ਨਿਵਾਸੀਆਂ ਦਾ ਵੀਰਾਂ ਦਾ ਨੌਜਵਾਨਾਂ ਦਾ ਬੜਾ ਉਪਰਾਲਾ ਹੈ ਸਾਰਿਆਂ ਦਾ ਧੰਨਵਾਦ ਹੈ ਅੰਮ੍ਰਿਤ ਛਕਣ ਲਈ ਨਗਰ ਨਿਵਾਸੀਆਂ ਨੂੰ ਖਾਸ ਬੇਨਤੀ ਕਰਾਂਗਾ ਅਸਪਾਲ ਕਲਾਂ ਅਸਪਾਲ ਖੁਰਦ ਦੀ ਸੰਗਤ ਜਿਹੜੀ ਹੈ ਤੁਸੀਂ ਪਿੰਡਾਂ ਵਾਲੇ ਜ਼ਿਆਦਾ ਤਿਆਰ ਹੋਵੋ ਬਾਕੀ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਪਰਸੋਂ ਅੰਮ੍ਰਿਤ ਸੰਚਾਰ ਹੋਏਗਾ ਲੰਘਿਆ ਵੇਲਾ ਮੁੜ ਹੱਥ ਨਹੀਂ ਆਉਂਦਾ ਪਿਛਲੇ ਸਾਲ ਵੀ ਮੇਰਾ ਖਿਆਲ ਕੋਟਦੂਨੇ ਪਿਛਲੇ ਸਾਲ ਤੋਂ ਆਉਣ ਲੱਗੇ ਸੀ ਉਦੋਂ ਪਿਛਲੇ ਸਾਲ ਵੀ ਲੱਗੇ ਸੀ 2 ਵਾਰੀ ਲੱਗਾ 2-3 ਵਾਰ ਮੇਰਾ ਖਿਆਲ ਹੋਇਆ ਪ੍ਰੋਗਰਾਮ ਕਈ ਸਾਲ ਪਹਿਲਾਂ ਵੀ ਹੋਇਆ ਸੀ ਤੇ ਉਹ ਵੇਖੋ ਹੁਣ ਐਤਕੀ ਕਈ ਸਾਡੇ ਚ ਹੋਣੇ ਨਹੀਂ ਜਿਹੜੇ ਉਦੋਂ ਹੋਣਗੇ ਕਈਆਂ ਦੇ ਭੋਗ ਤੇ ਜਾਏ ਕਈਆਂ ਦੀ ਅਰਥੀ ਲੈ ਗਏ ਚੱਕ ਕੇ ਆਉਂਦੇ ਸਾਲ ਫਿਰ ਲਿਸਟ ਬਣਨੀ ਹੈ ਕੀ ਪਤਾ ਕਿਹਦੀ ਕਿਹਦੀ ਵਾਰੀ ਆ ਜਾਣੀ ਸਾਡੇ ਚ ਕੀ ਪਤਾ ਕਦੋਂ ਡਾਕਟਰ ਨੇ ਦੱਸ ਦੇਣਾ ਵੀ ਤੂੰ ਨਹੀਂ ਬਚਦਾ ਭਾਈ ਬਸ ਨਿਬੜ ਗਿਆ ਤਾਂ ਢਿੱਲ ਕਿਉਂ ਕਰਦੇ ਆਓ ਮਨ ਬਣਾਈਏ ਆਪਾਂ ਖੰਡੇ ਦੀ ਪੌਲ ਲੈਣ ਦਾ ਮਤਲਬ ਹੈ ਵੀ ਇਹ ਜਿਹੜੀ ਐਜੂਕੇਸ਼ਨ ਹੈ ਇਹ ਗਿਆਨ ਹੈ ਜਿਹੜਾ ਬੜਾ ਵਧੀਆ ਦਿਮਾਗ ਖੁੱਲਦਾ ਅਕਲ ਆਉਂਦੀ ਹੈ ਤੇ ਇਹ ਇਸ ਲੈਣ ਵਾਸਤੇ ਅਸੀਂ ਦਾਖਲਾ ਲਈਏ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਵੀ ਵੱਧ ਤੋਂ ਵੱਧ ਆਪਾਂ ਨਾਮ ਲਿਖਾਓ ਇਹ ਪਹਿਲੇ ਡੰਡੇ ਤੇ ਪੈਰ ਰੱਖਾਂਗੇ ਤਾਂ ਹੀ ਫਿਰ ਅੱਗੇ ਚੜਾਂਗੇ ਨਾ ਥੋੜਾ ਥੋੜਾ ਅੱਗੇ ਅੱਗੇ ਤੁਰਾਂਗੇ ਦਾਖਲਾ ਲਈਏ ਫਿਰ ਡਿਗਰੀ ਵੀ ਲਵਾਂਗੇ ਕਦੀ ਕਦੀ ਪੜ੍ਹਾਈ ਕਰਾਂਗੇ ਹੁਣ ਤੋਂ ਸ਼ੁਰੂ ਕਰਾਂਗੇ ਵੀ ਹੌਲੀ ਹੌਲੀ ਹੁਣ ਭਾਈ ਅੱਗੇ ਤੋਂ ਅੱਗੇ ਅਕਲ ਦਿੰਦੇ ਤਾਂ ਕਰਕੇ ਹੌਲੀ ਹੌਲੀ ਸਮਝ ਦਾ ਪੱਧਰ ਹੈ ਜਿਹੜਾ ਦਿਮਾਗ ਖੁੱਲੇ ਇਹਦਾ ਵਿਕਾਸ ਹੋਵੇ ਅੱਗੇ ਨੂੰ ਵਧੀਏ ਬਾਕੀ ਸਮਝ ਕੇ ਮੈਂ ਪਹਿਲਾਂ ਵੀ ਕਿਹਾ ਪਹਿਲਾਂ ਫੀਲ ਕਰੋ ਸਵਾਦ ਲਓ ਫਿਰ ਕਹੋ ਵੀ ਵਾਹ ਬਾਈ ਵਾਹ ਖਾਣਾ ਖਾ ਕੇ ਕਹੋ ਵਾਹ ਬਾਈ ਵਾਹ ਵਾਹਿਗੁਰੂ ਕਹਿਣਾ ਹੈ ਕਿਹਾ ਕਰੋ ਅੱਧਾ ਘੰਟਾ ਭਾਵੇਂ ਕਹੀ ਜੋ ਬਹਿ ਕੇ ਵਾਹਿਗੁਰੂ ਵਾਹਿਗੁਰੂ ਪਰ ਫੀਲ ਕਰਕੇ ਕੋਈ ਰਸ ਤੇ ਆਵੇ ਮਨ ਨੂੰ ਐਵੇਂ ਕਹੀ ਜਾਂਦਾ ਵਾਹ ਵਾਹ ਵਾਹ ਪਹਿਲਾਂ ਵੇਖ ਤੇ ਲੈ ਹੈ ਕਿ ਇਸ ਕਰਕੇ ਗੁਰਬਾਣੀ ਦਾ ਗਿਆਨ ਲੈਣਾ ਅਕਲ ਲੈਣੀ ਇਹ ਵੀ ਨਾਲ ਨਾਲ ਬੜੀ ਜ਼ਰੂਰੀ ਸੋ ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ੍ਹ ਕੇ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰੀਏ ਸੋ ਪ੍ਰਸ਼ਾਦਾ ਪਾਣੀ ਜਿਨ੍ਹਾਂ ਨੇ ਨਹੀਂ ਛਕਿਆ ਛਕ ਕੇ ਜਾਇਓ ਸਮਾਪਤੀ ਤੋਂ ਬਾਅਦ ਅਰਦਾਸ ਤੋਂ ਬਾਅਦ ਗੁਰੂ ਜੀ ਦੇ ਜਾਣ ਤੋਂ ਬਾਅਦ ਫਿਰ ਆਪਾਂ ਚਾਲਾ ਪਾਉਂਦੇ ਪਹਿਲਾਂ ਨਹੀਂ ਜਾਣਾ ਜਿਹੜੇ ਪਿੱਛੇ ਆ ਕੇ ਬਹਿ ਗਏ ਸੀ ਲੇਟ ਸੀ ਜਿਹੜੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਅੱਗੇ ਆ ਕੇ ਤੁਸੀਂ ਮੱਥਾ ਟੇਕ ਲਓ ਮੱਥਾ ਤੇ ਟੇਕ ਲਿਆ ਪ੍ਰੇਮ ਭੇਟਾ ਆਪਣੀ ਅੱਗੇ ਆ ਕੇ ਰੱਖ ਲਓ ਅੰਮ੍ਰਿਤ ਛਕਣ ਲਈ ਜ਼ਰੂਰ ਤਿਆਰੀਆਂ ਕਰਿਓ ਜੀ ਬਾਕੀ ਦੀਆਂ ਬੇਨਤੀਆਂ ਆਪਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ ਹੋਈਆਂ ਭੁੱਲਾਂ ਨੂੰ ਖਿਮਾ ਕਰ ਦਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ ਸਤਿਗੁਰ ਮੈਂ ਪਾਇਆ ਗ੍ਰੰਥ ਪਰਿਵਾਰ ਕਰੀਆਂ ਸ਼ਬਦ ਗਾ ਬਣਾਈਆਂ ਰੂਪਾਂ ਦਾ ਤੁਹਾਡੀ ਤੇਰਾ ਮਨ ਜੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਤੇ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮੇ ਨਾਨੋ ਤੂੰ ਮਨ ਮੇਰੇ ਸਭ ਵਿਸਾਰਨਾ ਅੰਗੀ ਕਾਰੋ ਕਰੇ ਤੇਰਾ ਅਰਦਾਸ ਸਤਿਵਾਰਨਾ ਹਮਨਾ ਗੱਲਾਂ ਸਮਰਥ ਸਵਾਮੀ ਸੋ ਕਿਉਂ ਮਨ ਹੋਰ ਸਾਰੇ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਮੇ ਸਾਡੇ ਸਾਹਿਬਾ ਕਿਆ ਨਾਨੀ ਕਰਦੇ ਰਹੇ ਕਰਤਾ ਤੇਰਾ ਸੱਚ ਹੈ ਜਿਸਦੇ ਸੋ ਪਾਵੇ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਆਪ ਜਿੱਤੇ ਮਾਨੋ ਤੇਰਾ ਵਾਜੇ ਸ਼ਬਦ ਕਣੇਰੇ ਮੈਂ ਨਾਨਕ ਸੱਚੇ ਸਾਹਿਬ ਕਿਆ ਨਾਨੀ ਕਰਦੇ ਰਹੇ ਸਾਚਾ ਹਾਂ ਮੇਰਾ ਆਧਾਰ ਸਾਚਾ ਮੇਰਾ ਆਧਾਰ ਮੇਰਾ ਜਿਤ ਪੁੱਖਾਂ ਸਭ ਸਾਧ ਸੁਖ ਮਾਨੇ ਆਏ ਵਸਿਆ ਜਿਹੜੀ ਇੱਛਾ ਸਭ ਸ਼ਬਦ ਕਰੋ ਪਿਆਰੋ ਸਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਕਰਮ ਪਾਇਆ ਭਗਤ ਜਿਨ ਕੋ ਸਿਨਾ ਹਰ ਕੈ ਲਾਗੇ ਅਨੰਤ ਸੁਣੋ ਬਟ ਭਾਗੀ ਹੋ ਸਕਤ ਮੋਰ ਪੂਰੇ ਸਤਿਗੁਰ ਰਹੇ ਅਰ ਪੂਰੇ ਪਵਨ ਗੁਰੂ ਬਾਣੀ ਪਿਤਾ ਭਾਸ਼ਾ ਤਰਸ ਮਹੱਤ ਜਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿਨੀ ਨਾਮ ਤੇ ਆਇਆ ਕਹਿ ਸਕਤੀ ਨਾਮ ਤੇ ਆਇਆ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਾਧ ਤੇਰੀ ਰਾਸ ਤੁਮ ਮਾਤ ਪਿਤਾ ਗਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਪੁਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਇਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ